ਅੱਛਾ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੀ ਬੈਕਗ੍ਰਾਉਂਡ ਬਾਰੇ ਦੱਸੋ, ਫਿਲਮਾਂ ਤਾਂ ਕੌਣ ਦੇ ਬਰੀਫ ਦੇ ਵਿੱਚ ਵੀ ਕਿੱਦਾਂ ਉੱਥੇ ਤੱਕ? ਬੈਕਗ੍ਰਾਉਂਡ ਤਾਂ ਮਤਲਬ ਇਹ ਹੈ ਵੀ ਮੈਂ ਜੰਮਿਆ ਤਾਂ ਸੀਗਾ ਅੰਬਾਲੇ, ਅਤੇ ਉਸ ਤੋਂ ਬਾਅਦ ਮੈਂ ਅੰਬਾਲਾ ਕਹਿੰਦਾ ਨਹੀਂ, ਮੈਂ ਕਹਿੰਦਾ ਪਟਿਆਲਾ ਹੀ, ਕਿਉਂਕਿ ਮੈਂ ਰਿਹਾ ਪਟਿਆਲੇ, ਪਿੰਡ ਰਿਹਾ, ਫਿਰ ਕਾਲਜ ਵੀ ਉੱਥੇ ਪਟਿਆਲੇ ਕੀਤਾ। ਅਤੇ ਪਰ ਜਦੋਂ ਮੈਂ ਸੁਰਤ ਸੰਭਾਲੀ ਸੀ ਉਦੋਂ ਮੈਨੂੰ ਯਾਦ ਹੈ ਬਠਿੰਡਾ, ਪਹਿਲਾਂ ਮੈਨੂੰ ਯਾਦ ਹੈ ਬਠਿੰਡਾ, ਰਾਮਾ ਮੰਡੀ, ਫਿਰੋਜ਼ਪੁਰ, ਡਬਰੂ, ਮੁੱਲਾਂਪੁਰ, ਇਹੀ ਜਿਹੀਆਂ ਛੋਟੀ ਛੋਟੀਆਂ ਥਾਵਾਂ 'ਤੇ ਫਾਦਰ ਦੀ ਟ੍ਰਾਂਸਫਰ ਹੁੰਦੀ ਰਹਿੰਦੀ ਸੀ ਰੈਂਟ ਵਿੱਚ ਸੀ। ਪਰ ਫਿਰ ਉਹਨਾਂ ਨੂੰ ਲੱਗਿਆ ਕਿ ਬਈ ਪੜ੍ਹਾਈ ਖਰਾਬ ਹੁੰਦੀ ਹੈ, ਅਤੇ ਉਹਨਾਂ ਨੇ ਮੈਨੂੰ ਨਾਨਕੇ ਛੱਡਤਾ। ਇੱਥੇ ਤਾਂ 6 ਮਹੀਨੇ ਬਾਅਦ ਬਦਲੀ ਹੋ ਜਾਂਦੀ, ਅਤੇ ਫਿਰ ਮੈਂ ਨਾਨਕੇ ਪਹਿਲੀਆਂ 3 ਜਮਾਤਾਂ ਇਕੱਠੀਆਂ ਕੀਤੀ, ਅਤੇ 4th 'ਚ ਫਿਰ ਸਕੂਲ 'ਚ ਦਾਖਲਾ ਲਿਆ, ਅਤੇ ਉਸ ਤੋਂ ਬਾਅਦ 10ਵੀਂ ਪੱਟੀ ਸਨੌਰ ਕੀਤੀ, ਉਸ ਤੋਂ ਬਾਅਦ ਖਾਲਸਾ ਕਾਲਜ ਪਟਿਆਲੇ 'ਚ ਕਾਲਜ ਕੀਤਾ। ਫਸਟ ਈਅਰ ਰੈਗੂਲਰ ਕਾਲਜ, ਸੈਕਿੰਡ ਈਅਰ ਈਵਨਿੰਗ ਕਾਲਜ, ਥਰਡ ਈਅਰ ਫਿਰ ਆਪਣਾ ਕੋਰਸਪੋਂਡੈਂਸ ਕੋਰਸ। ਅੱਛਾ, ਕਾਲਜ ਪਟਿਆਲੇ ਕੀਤਾ ਕਾਲਜ, ਪਰ ਚਾਈਲਡਹੁੱਡ ਮੇਰਾ ਕਾਫੀ ਰਿਚ ਰਿਹਾ, ਰਿਚ ਰਿਹਾ ਮਤਲਬ ਇੱਕ ਤਾਂ ਮੈਂ 10ਵੀਂ ਤੋਂ ਬਾਅਦ ਇੰਡੀਪੈਂਡੈਂਟ ਸੀ, 10ਵੀਂ ਕੀ ਐਕਚੁਲੀ 8ਵੀਂ ਤੋਂ ਬਾਅਦ, ਮਤਲਬ 9ਵੀਂ 'ਚ ਵੀ ਮੈਂ ਟਿਊਸ਼ਨ ਪੜ੍ਹਾਉਂਦਾ ਸੀ ਅਤੇ ਆਪਣਾ ਖਰਚਾ ਆਪ ਕੱਢਦਾ ਸੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਕਾਲਜ ਗਿਆ, ਫਿਰ ਮੈਂ ਇੱਕ ਵਕੀਲ ਕੋਲ ਸੀਗਾ ਕਲਰਕ, ਫਿਰ ਲੈਬ ਅਸਿਸਟੈਂਟ ਸੀਗਾ ਕਾਲਜ, ਵਕੀਲ ਕੋਲ ਵੀ, ਵਕੀਲ ਸਾਰਾ ਜਿਹੜਾ ਛੁੱਟੀ ਨਹੀਂ ਸੀ ਦਿੰਦਾ ਉਹਨਾਂ ਨੂੰ, ਸਾਡਾ ਯੂਥ ਫੈਸਟੀਵਲ ਸੀਗਾ ਚੰਡੀਗੜ੍ਹ, ਉਹ ਕਹਿੰਦਾ ਛੁੱਟੀ ਨਹੀਂ ਦੇਣੀ ਡਰਾਮੇ ਲਈ, ਮੈਂ ਕਿਹਾ ਛੁੱਟੀ ਨਹੀਂ ਦੇਣੀ ਤਾਂ ਫਿਰ ਆਪ ਫੜ ਆਪਣੀ ਨੌਕਰੀ ਜੀ ਫੜ ਤੂਗਾ, ਅਤੇ ਮੈਂ ਚਲਿਆ ਗਿਆ ਜੀ ਉੱਥੇ। ਫਿਰ ਮੁੰਡਿਆਂ ਨੂੰ ਪਤਾ ਚੱਲਿਆ ਵੀ ਮੈਂ ਨੌਕਰੀ ਛੱਡਤੀ, ਫਿਰ ਸਾਰਿਆਂ ਨੇ ਪ੍ਰੋਫੈਸਰ ਨਾਲ ਗੱਲ ਕੀਤੀ ਕਿ ਬੰਦੇ ਨੇ ਨੌਕਰੀ ਛੱਡਤੀ ਡਰਾਮੇ ਲਈ ਤਾਂ ਫਿਰ ਉਹਦਾ ਕੋਈ ਕਰਨਾ ਚਾਹੀਦਾ। ਉਹਨਾਂ ਨੇ ਸੇਖੋ ਸਾਹਿਬ ਨਾਲ ਗੱਲ ਕੀਤੀ, ਸੰਸਦ ਸੇਖੋ, ਫਿਰ ਉਹਨਾਂ ਨੇ ਮੈਨੂੰ ਲੈਬ ਅਸਿਸਟੈਂਟ ਦੀ ਨੌਕਰੀ ਦਿੱਤੀ ਕਾਲਜ 'ਚ, ਉਹ ਪ੍ਰਿੰਸੀਪਲ ਸੀ। ਫਿਰ ਮੈਨੂੰ ਕੁਛ ਸਾਇੰਸ ਦਾ ਪਤਾ ਹੀ ਨਹੀਂ ਸੀ, ਮੈਂ ਤਾਂ ਆਰਟਸ ਹੀ ਸੀਗਾ। ਫਿਰ ਮੁੰਡੇ ਕਹਿੰਦੇ ਹੁੰਦੇ ਉਹ ਲਾਲ ਵਾਲੀ ਸ਼ੀਸ਼ੀ ਫੜਾ ਦੇ, ਉਹ ਪੀਲੀ ਵਾਲੀ ਫੜਾ ਦੇ, ਕਿਉਂਕਿ ਮੈਨੂੰ ਕੈਮੀਕਲਸ ਦੇ ਨਾਂ ਹੀ ਨਹੀਂ ਸੀ ਪਤਾ। ਪਰ ਐਨੀਵੇ ਉਸ ਤੋਂ ਬਾਅਦ ਫਿਰ ਮੈਂ ਫਿਰ ਟਿਵਾਣਾ ਸਾਹਿਬ ਨਾਲ ਮੁਲਾਕਾਤ ਹੋ ਗਈ। ਟਿਵਾਣਾ ਸਾਹਿਬ ਨੇ ਕਿਹਾ ਵੀ ਮੇਰਾ ਗਰੁੱਪ ਹੈ, ਉਹਨਾਂ ਨੇ ਮੈਨੂੰ ਯੂਥ ਫੈਸਟੀਵਲ 'ਚ ਦੇਖਿਆ, ਉਹ ਜੱਜ ਸੀਗੇ ਉਦੋਂ ਉਹਦੇ 'ਚ, ਅਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਸਾਡਾ ਥੀਏਟਰ ਜੁਆਇਨ ਕਰ, ਮੈਂ ਕਿਹਾ ਜੀ ਬਿਲਕੁਲ। ਅਤੇ ਫਿਰ ਮੈਂ ਫੁੱਲ ਟਾਈਮ ਉਹਨਾਂ ਨਾਲ ਹੀ, ਫਿਰ ਕਾਲਜ ਦੀ ਨੌਕਰੀ ਵੀ ਛੱਡ ਦਿੱਤੀ, ਥੀਏਟਰ 'ਚ, ਫਿਰ ਥੀਏਟਰ 'ਚ 3 ਸਾਲ ਉਹਨਾਂ ਨਾਲ ਲਾਏ, ਬਹੁਤ ਥਾਵਾਂ 'ਤੇ ਗਏ ਪੰਜਾਬ 'ਚ, ਅਤੇ ਉਹਨਾਂ ਦੇ ਨਾਲ ਹੀ ਪਹਿਲੀ ਵਾਰੀ ਬੰਬਈ ਆਏ ਸੀ ਮੇਰਾ ਖਿਆਲ ਹੈ 68 ਜਾਂ 69 'ਚ, ਪੂਨੇ ਸ਼ੋਅ ਕੀਤਾ ਸੀ ਪੰਜਾਬੀ ਦਾ ਚਮਕੌਰ ਦੀ ਗੜੀ, ਅਤੇ ਮਤਲਬ ਕਾਫੀ ਚੰਗੇ ਪਲੇਸ ਉਹਨਾਂ ਨਾਲ। ਅੱਛਾ, ਕਾਲਜ ਦੇ ਵਿੱਚ ਜਿਹੜੇ ਤੁਸੀਂ ਪਲੇ ਕਰਦੇ ਸੀ ਉਹ ਕਿਹੜੇ ਪਲੇ ਸੀਗੇ? ਕਪੂਰ ਸਿੰਘ ਘੁੰਮਣ ਦਾ ਕੀਤਾ ਸੀ ਤਾਂ ਮੈਂ ਅਨਹੋਣੀ, ਅਤੇ ਇੱਕ ਸੀਗਾ ਸਮੁੰਦਰੋਂ ਪਾਰ 1 ਐਕਟ ਸੀ। ਪਹਿਲੇ ਮੈਂ ਕਪੂਰ ਸਿੰਘ ਘੁੰਮਣ ਦੇ ਹੀ ਕੀਤੇ ਤਿੰਨ ਪਲੇ, ਇੱਕ ਜਥੇਦਾਰ ਸੀ ਉਹ ਸਕੂਲ 'ਚ ਕੀਤਾ ਸੀ। ਅੱਛਾ, ਉਹ ਸਕੂਲ 'ਚ ਕੀਤਾ ਪਹਿਲਾਂ? ਹਾਂ, ਪਰ ਥੀਏਟਰ ਦਾ ਜਿਹੜਾ ਕੀੜਾ ਉਹ ਫਿਰ ਟਿਵਾਣਾ ਸਾਹਿਬ ਕੋਲ ਆ ਕੇ ਪੱਕ ਗਿਆ, ਮਤਲਬ ਇਹੀ ਕਰਨਾ। ਪਰ ਦਿਲਚਸਪੀ ਪਹਿਲਾਂ ਹੀ ਮਤਲਬ ਐਨ ਪੂਰੀ ਬਣ ਚੁੱਕੀ ਸੀ? ਦਿਲਚਸਪੀ ਸਕੂਲ 'ਚ ਤਾਂ ਸੀਗੀ ਆਰਮੀ ਦੀ। ਅੱਛਾ, ਹਾਂ, ਫੌਜੀ ਬਣਨਾ ਸੀ। ਅੱਛਾ, ਮਤਲਬ ਮੈਂ ਫੌਜੀਆਂ ਨੂੰ ਐਂ ਦੇਖਦਾ ਹੁੰਦਾ ਸੀ ਜਿਵੇਂ ਲੋਕ ਫਿਲਮ ਸਟਾਰਾਂ ਨੂੰ ਦੇਖਦੇ ਹਨ, ਜੇ ਰੇਲਵੇ ਸਟੇਸ਼ਨ 'ਤੇ ਕੋਈ ਲੈਫਟੀਨੈਂਟ, ਸੈਕਿੰਡ ਲੈਫਟੀਨੈਂਟ, ਵਧੀਆ ਮੁੱਛਾਂ ਜੀਆਂ, 2-3 ਸਿਤਾਰੇ ਲਾਏ, ਚੰਗੀ ਪੱਗ ਬੰਨੀ ਹੈ, ਜਿਵੇਂ ਵੀ ਆ ਟੋਪੀ ਪਾਈ ਹੈ, ਅਤੇ ਬੰਦਾ ਸਮਾਰਟ ਲੱਗਦਾ ਸੀ। ਮੈਂ ਕਿਹਾ ਆਹ ਕੰਮ ਵਧੀਆ, ਹੈਂ, ਨਾਲੇ ਫੌਜੀਆਂ ਨੂੰ ਮੰਨਦੇ ਵੀ ਆ ਲੋਕ, ਇੱਥੇ ਪਿਆਰ ਵੀ ਬਹੁਤ ਕਰਦੇ, ਅਤੇ ਮਤਲਬ ਬਹੁਤ ਰਿਸਪੈਕਟ ਫੌਜੀ ਦੀ ਹੁੰਦੀ ਹੈ ਨਾ ਪੰਜਾਬ 'ਚ। ਤੇ ਸਕੂਲ ਦੇ ਵਿੱਚ ਫਿਰ NCC ਵਗੈਰਾ ਜੁਆਇਨ? ਹਾਂ ਹਾਂ ਬਿਲਕੁਲ, ਲੈਫਟ ਰਾਈਟ ਕਰਨਾ, NCC, ਸਕਾਊਟ। ਅੱਛਾ, ਤੇ ਕਾਫੀ ਮੈਂ ਲਾਣੇਦਾਰ ਸੀ ਨਾ ਸਕੂਲ 'ਚ, ਮਤਲਬ ਮੋਨੀਟਰ ਰਿਹਾ 10ਵੀਂ ਤੱਕ, ਖੇਡਾਂ 'ਚ ਵੀ ਮਤਲਬ ਚੰਗਾ ਵਧੀਆ ਮਤਲਬ ਹੁੰਦਾ ਸੀ। ਤੇ ਜਦੋਂ ਫਿਰ ਟਿਵਾਣਾ ਸਾਹਿਬ ਨਾਲ ਗਏ, ਉਸ ਤੋਂ ਬਾਅਦ ਨਾਟਕ ਹੀ ਕਰਨੇ ਸ਼ੁਰੂ ਕਰਤੇ, ਹੋਰ ਨਹੀਂ ਲਾਈਫ 'ਚ ਫਿਰ ਕੋਈ ਕੰਮ ਕੀਤਾ? ਨਹੀਂ, ਉਸ ਤੋਂ ਬਾਅਦ ਬਸ ਫਿਰ ਪੱਕਾ ਮਤਲਬ ਪੂਰਾ ਥੀਏਟਰ, ਮਤਲਬ ਝਾੜੂ ਤੋਂ ਲੈ ਕੇ ਟੋਇਲਟ ਸਾਫ਼ ਕਰਨਾ, ਕਿਸੇ ਚੀਜ਼ ਦੀ ਕੋਈ ਸ਼ਰਮ ਨਹੀਂ ਸੀ, ਪੋਸਟਰਸ ਵੀ ਲਿਖਦੇ ਸੀ, ਪੋਸਟਰ ਡਿਜ਼ਾਈਨ ਵੀ ਕਰਦੇ ਸੀ, ਮਤਲਬ ਥੀਏਟਰ ਦਾ ਪੂਰਾ ਕੰਮ, ਮਤਲਬ ਪੂਰੀ ਬੈਕ ਸੇਜ, ਮੈਂ ਹੀ ਇੱਕ ਬੰਦਾ ਸੀ ਜਿਹਨੂੰ ਤਨਖਾਹ ਮਿਲਦੀ ਸੀ ਥੀਏਟਰ ਚੋਂ, ਬਾਕੀ ਕਿਸੇ ਨੂੰ ਕੁਛ ਨਹੀਂ ਸੀ ਮਿਲਦਾ। ਉਹ ਵੀ ਮੈਨੂੰ ਪਰਫਾਰਮੈਂਸ ਦੇ ਨਹੀਂ ਸੀ ਮਿਲਦੇ ਪੈਸੇ, ਉਹ ਕਿਉਂਕਿ ਜਵਾਨਾ ਸਾਹਿਬ ਪੜ੍ਹਾਉਂਦੇ ਸੀ ਯੂਨੀਵਰਸਿਟੀ 'ਚ, ਮਿਸਿਸ ਜਵਾਨਾ ਵੀ ਪੜ੍ਹਾਉਂਦੇ ਸੀਗੇ, ਬੱਚੇ ਛੋਟੇ ਸੀ ਉਹਨਾਂ ਦੇ, ਅਤੇ ਪੂਰਾ ਜਿਹੜਾ ਥੀਏਟਰ ਦਾ ਕੰਮ ਸੀਗਾ, ਚਾਹੇ ਉਹ ਟਾਈਪ ਕਰਵਾਉਣਾ ਹੈ, ਚਾਹੇ ਉਹ ਯੂਨੋ ਪੋਸਟਰ ਲਾਉਣੇ ਹੈ, ਚਿੱਠੀਆਂ ਲਿਖਣੀਆਂ, ਇਹ ਸਾਰਾ ਕੰਮ ਮੈਂ ਕਰ ਲੈਂਦਾ, ਅਤੇ ਉਹਨਾਂ ਤੋਂ ਫਿਰ ਮੈਨੂੰ ਨੈਸ਼ਨਲ ਸਕੂਲ ਡਰਾਮਾ ਦਾ ਪਤਾ ਲੱਗਿਆ, ਅਤੇ ਫਿਰ ਉੱਥੇ ਜੁਆਇਨ ਕੀਤਾ। ਤਿੰਨ ਸਾਲ ਉੱਥੇ, ਫਿਰ ਇੱਕ ਸਾਲ ਫ੍ਰੀਲਾਂਸਿੰਗ ਦਿੱਲੀ 'ਚ, ਟੀਵੀ, ਰੇਡੀਓ, ਥੀਏਟਰ, ਉਦੋਂ ਹੀ ਮੈਂ ਕੀਤਾ ਸੀ ਇਹੋ ਮਾਰਾ ਜੀਵਨ। ਅੱਛਾ, ਡਾਇਰੈਕਟ ਕੀਤਾ ਸੀ ਤੇ ਉੱਥੇ ਜਿਹੜੇ 3-4 ਸਾਲ ਕਿਹਨਾਂ ਡਾਇਰੈਕਟਰਾਂ ਜਾਂ ਕਿਹਨਾਂ ਕਿਹਨਾਂ ਕੰਮ ਕੀਤਾ ਨੈਸ਼ਨਲ ਸਕੂਲ ਆਫ ਡਰਾਮਾ 'ਚ? ਬਹੁਤ ਅਲਕਾਜ਼ੀ ਤਾਂ ਖੈਰ ਸੀਗੇ, ਉਹਨਾਂ ਨਾਲ ਬਹੁਤ ਪਲੇਸ ਹੋਏ, ਫਿਰ ਬਾਹਰ ਤੋਂ ਵੀ ਡਾਇਰੈਕਟਰਸ ਆਉਂਦੇ ਸੀ, ਜਿਵੇਂ ਜਰਮਨੀ ਤੋਂ ਫਿਟਜ਼ ਬੈਨੇਵਰਟਸ ਆਇਆ, ਫਿਰ ਇੱਕ ਬ੍ਰਾਜ਼ੀਲੀਅਨ ਡਾਇਰੈਕਟਰ ਆਇਆ ਸੀਗਾ ਮੁੰਡਾ, ਨਾਮ ਭੁੱਲ ਰਿਹਾ ਮੈਨੂੰ ਉਹਦਾ, ਉਹਨੇ ਇੱਕ ਪਲੇ ਕੀਤਾ ਸੀਗਾ ਬਲੂ ਹਾਰਸ ਹਿੰਦੀ 'ਚ, ਫਿਰ ਇੱਕ ਜਪਾਨੀ ਡਾਇਰੈਕਟਰ ਆਇਆ ਸੋਜੋ ਸਾਤੋ, ਉਹਨੇ ਕਾਬੂਕੀ ਹਿੰਦੀ 'ਚ ਕਾਬੂਕੀ ਪਲੇ ਕੀਤਾ, ਕਾਬੂਕੀ ਇੰਟਰਨੈਸ਼ਨਲ, ਬਹੁਤ ਇਟ ਵਾਜ਼ ਅ ਵੰਡਰਫੁਲ ਐਕਸਪੀਰੀਅੰਸ। ਬਾਕੀ ਫਿਰ ਗਿਰੀਸ਼ ਕਰਨਾਟ, ਪੀ ਐਲ ਦੇਸ਼ ਪਾਂਡੇ, ਇਹ ਸਾਰੇ ਬੀ ਵੀ ਕਾਰਨ, ਇਹ ਸਾਰੇ ਬੰਦੇ ਆਉਂਦੇ ਰਹਿੰਦੇ ਸੀ ਐਸ ਗੈਸਟ ਲੈਕਚਰ ਸਕੂਲ 'ਚ, ਅਤੇ ਇਟ ਵਾਜ਼ ਅ ਵੈਰੀ ਥੋਰੋ ਪ੍ਰੋਫੈਸ਼ਨਲ ਟ੍ਰੇਨਿੰਗ, ਮਤਲਬ ਮੈਂ ਅੱਜ ਜੋ ਕੁਛ ਵੀ ਹੈ ਉਹਦੇ 'ਚ ਨੈਸ਼ਨਲ ਸਕੂਲ ਡਰਾਮਾ ਦਾ ਅਲਕਾਜ਼ੀ ਦਾ ਖਾਸ ਕਰ ਬਹੁਤ ਬਹੁਤ ਵੱਡਾ ਹੱਥ ਹੈ, ਅਤੇ ਉਸ ਤੋਂ ਪਹਿਲਾਂ ਟਿਵਾਣਾ ਸਾਹਿਬ ਨੇ ਜੜ ਉਹਨਾਂ ਨੇ ਲਾਈ। ਤੁਸੀਂ ਮਤਲਬ ਜਦੋਂ ਤੁਸੀਂ ਸਕੂਲ ਆਫ ਡਰਾਮਾ 'ਚ ਗਏ ਹੋ, ਉਦੋਂ ਤੱਕ ਜੋ ਕੁਛ ਸਿੱਖਿਆ ਸੀਗਾ ਉਹ ਮਤਲਬ ਉਹ ਤੁਹਾਡੇ ਕਾਫੀ ਇਨਾਫ ਬੇਸ ਸੀਗਾ ਉੱਥੇ, ਮਤਲਬ ਐਨ ਐਸ ਡੀ 'ਚ? ਹਾਂ, ਜਾਣ ਲਈ ਜਿੱਦਾਂ ਮਤਲਬ ਜਾਂ ਤੁਹਾਨੂੰ ਉੱਥੇ ਜਾ ਕੇ ਬਾਕੀਆਂ ਨਾਲੋਂ ਜ਼ਿਆਦੇ, ਫਰਜ਼ ਕੋਈ ਮੁੰਡਾ ਕਾਲਜ ਦੇ ਵਿੱਚੋਂ ਥੀਏਟਰ ਦਾ ਕੁਛ ਕਰਕੇ ਆਇਆ ਜਾਂ ਕਿਸੇ ਪਾਸਿਓਂ, ਵੀ ਉਹਨਾਂ ਨਾਲੋਂ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਈ ਥਿਓਰੈਟਿਕ ਸਾਈਡ ਦੇ ਉੱਤੇ, ਜਾਂ ਮਤਲਬ ਇਨਾਫ ਸੀਗਾ ਤੁਹਾਡੇ ਕੋਲ? ਨਹੀਂ, ਇਹ ਸਹੀ ਗੱਲ ਕੀਤੀ ਤੁਸੀਂ, ਉਹਦੇ 'ਚ ਮੈਨੂੰ ਬਾਕੀ ਪ੍ਰੈਕਟੀਕਲ ਐਕਸਪੀਰੀਅੰਸ ਤਾਂ ਮੇਰਾ ਸਾਰਿਆਂ ਤੋਂ ਜ਼ਿਆਦਾ ਸੀ। ਅੱਛਾ, ਮਤਲਬ ਜਿੰਨੇ ਵੀ ਪ੍ਰੈਕਟੀਕਲ ਕਲਾਸਿਸ ਹੁੰਦੀਆਂ ਸੀਗੀਆਂ, ਐਕਟਿੰਗ ਦੀ ਹੋਈ, ਸੀਨਸ ਦੀ ਹੋਈ, ਇੰਪਰੋਵਾਈਜੇਸ਼ਨਸ ਹੋਈਆਂ, ਸਪੀਚ ਹੈ, ਯੋਗਾ ਹੈ, ਇਹਨਾਂ 'ਚ ਮੈਂ ਮੇਰੇ ਬਹੁਤ ਚੰਗੇ ਨੰਬਰ ਆਉਂਦੇ ਸੀ। ਥਿਓਰੀ ਕਮਜ਼ੋਰ ਸੀ, ਔਰ ਥਿਓਰੀ ਤੋਂ ਇਲਾਵਾ ਅੰਗਰੇਜ਼ੀ ਬਹੁਤ ਕਮਜ਼ੋਰ ਸੀ, ਮਤਲਬ ਮੈਂ ਕਾਲਜ ਕੀਤਾ ਸੀ ਪਰ ਫਿਰ ਵੀ ਅੰਗਰੇਜ਼ੀ, ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਪੰਜਾਬੀ ਬੋਲੀ ਦੀ, ਅਤੇ ਅੰਗਰੇਜ਼ੀ ਦੀ ਬਿਲਕੁਲ ਪ੍ਰੈਕਟਿਸ ਨਹੀਂ ਸੀ, ਇਹ ਸਾਰੀਆਂ ਕਲਾਸਿਸ ਅੰਗਰੇਜ਼ੀ 'ਚ ਹੁੰਦੀਆਂ ਸੀ, ਮੀਡੀਅਮ ਅੰਗਰੇਜ਼ੀ ਸੀ, ਅਤੇ ਉਹ ਮੈਨੂੰ ਪਹਿਲੇ 6 ਮਹੀਨੇ ਇਟ ਵਾਜ਼ ਲਾਈਕ ਅ ਨਾਈਟਮੇਅਰ, ਮਤਲਬ ਮੈਂ ਕਰਦਾ ਸੀ ਭੱਜ ਇੱਥੋਂ, ਕਿਉਂਕਿ ਸਮਝ ਨਹੀਂ ਸੀ ਆਉਂਦਾ ਚੀਜ਼ਾਂ, ਐਂਡ ਦੈਨ ਯੂ ਫੀਲ ਕੰਪਲੈਕਸਡ ਕਿ ਯਾਰ ਬਾਕੀ ਬੰਦੇ ਸਮਝਦੇ ਆ, ਕਾਨਵੈਂਟ ਦੇ ਬੰਦੇ ਸੀਗੇ, ਨਸੀਰ ਹੈ ਜਿਵੇਂ ਮੈਨੂੰ ਆਸ਼ਾ ਪਾਰਿਕ ਕੁੜੀ ਹੁੰਦੀ ਸੀ, ਉਹ ਪਟ ਪਟ ਪਟ ਪਟ ਆਪਣਾ ਅੰਗਰੇਜ਼ੀ ਬੋਲਣ, ਅਤੇ ਪਹਿਲੇ ਸਾਲ ਮੈਨੂੰ ਬਹੁਤ ਔਖ ਹੋਏ, ਪਰ ਅਲਕਾਜ਼ੀ ਦਾ ਇਸੇ ਕਰਕੇ ਮੈਨੂੰ ਬਹੁਤ ਮੰਨਣਾ ਹੈ, ਉਹਦਾ ਐਟੀਚਿਊਡ ਇਹ ਨਹੀਂ ਸੀ ਹੁੰਦਾ ਕਿ ਫਰਜ਼ ਕਰੋ ਤੁਸੀਂ ਕੁਆਲੀਫਿਕੇਸ਼ਨ ਇੰਟਰ ਰੱਖੀ ਹੈ, ਤਾਂ ਜੇ ਕੋਈ ਬੰਦਾ ਜ਼ਿਆਦਾ ਟੈਲੈਂਟਡ ਹੈ ਅਤੇ ਉਹ ਉਹਨੂੰ ਨਹੀਂ ਸੀ ਮੰਨਦਾ ਕਿ ਠੀਕ ਹੈ ਇੰਟਰ ਨਹੀਂ ਹੈ, ਉਹ 10ਵੀਂ ਹੈ, ਤਾਂ ਰਿਲੈਕਸ ਕਰਦਾ ਸੀ, ਮਤਲਬ ਐਡਮਿਸ਼ਨਸ ਲਈ ਵੀ, ਅਤੇ ਮਤਲਬ ਦੇਖ ਲੈਂਦਾ ਸੀ ਉਹ ਅੰਦਰੋਂ ਬੰਦੇ ਦਾ ਕੀ ਹੈ, ਮਤਲਬ ਟੈਲੈਂਟਡ ਹੈ ਤਾਂ ਠੀਕ ਹੈ, ਕੁਆਲੀਫਿਕੇਸ਼ਨ ਇੰਨੀ ਜ਼ਰੂਰੀ ਚੀਜ਼ ਨਹੀਂ, ਅਤੇ ਉਸ ਬੰਦੇ ਨੇ ਇਹ ਚੀਜ਼ ਵਾਪੀ, ਅਤੇ ਉਹ ਐਮ ਕੇ ਰਹਿਣਾ ਹੈ, ਉਹ ਸੀਨੀਅਰ ਸੀਗਾ ਸਾਡੇ ਤੋਂ, ਉਹ ਰੈਪਰਟਰੀ 'ਚ ਸੀਗਾ, ਉਹਦੇ ਨਾਲ ਉਹ ਤੋਂ ਪਤਾ ਕੀਤਾ ਉਹਨੇ ਕਿ ਮੁੰਡੇ ਦੀ ਬੈਕਗਰਾਊਂਡ ਕੀ ਹੈ, ਬਜਾਏ ਇਸਦੇ ਕਿ ਉਹ ਮੈਨੂੰ ਬਿਠਾ ਕੇ ਪੁੱਛੇ ਤੂੰ, ਜ਼ਾਹਿਰ ਹੈ ਉਹ ਸਾਰੇ ਅਸੀਂ ਡਰਦੇ ਸੀ ਉਹਨਾਂ ਤੋਂ ਬਹੁਤ, ਹੀ ਵਾਜ਼ ਲਾਈਕ ਅ ਕਮਾਂਡਰ, ਔਰ ਅਤੇ ਉਸ ਬੰਦੇ ਤੋਂ ਉਹਨੇ ਪਤਾ ਕੀਤਾ ਸਾਰੀ ਬੈਕਗਰਾਊਂਡ, ਐਂਡ ਦੈਨ ਹੀ ਸੈਡ ਕਿ ਯੂ ਨੋ ਅਬਾਊਟ ਇੰਗਲਿਸ਼, ਵੈਰੀ ਕੈਜੂਅਲੀ, ਇਨਡਾਇਰੈਕਟਲੀ ਹੀ ਸੈਡ ਲੈਂਗੁਏਜ ਇਜ਼ ਨੋਟ ਅ ਪ੍ਰੋਬਲਮ, ਯੂ ਸਪੀਕ ਪੰਜਾਬੀ, ਯੂ ਸਪੀਕ ਹਿੰਦੀ, ਸੋ ਵੈਨ ਐਵਰ ਯੂ ਫਾਈਂਡ ਡਿਫੀਕਲਟੀ ਯੂ ਕੈਨ ਸਵਿਚ ਔਨ ਟੂ ਪੰਜਾਬੀ, ਯੂ ਕੈਨ ਸਟਾਰਟ ਇਨ ਹਿੰਦੀ, ਇਫ ਯੂ ਗੈਟ ਸਟਕ ਇਨ ਹਿੰਦੀ ਯੂ ਸਟਾਰਟ ਇਨ ਪੰਜਾਬੀ, ਐਂਡ ਇਫ ਆਈ ਡੋਂਟ ਅੰਡਰਸਟੈਂਡ allow somebody else, what is he saying? Mm-hmm. You know? So he made me so relaxed. And nali nal ohne ye kiya ke angrezi ek zaruri cheez hai kyunki duniya di bhasha hai te ede te bhi you should start working te ohne ek do cheezan main dassiyan ke radio suno angrezi ch khabran suno angrezi da akhbar padho uchi te jadon bhi time mile koi kitab angrezi di laake baithe uchi padh rahe ho aur us to ilawa apne doston nal beshak galti hundi hai don't hesitate speak wrong english but start speaking te ede naal fir bahut hausla badh jata fir te koi english medium rakhda ki koi khaas maqsad international level da jaa national level da is karke ke bande bahut sariyan thaman to hunde koi south to hoga koi punjab to hoga koi up to hoga koi bihar to hoga un theek hai north ta samajh le hindi pura north matlab punjabi hindi samajh le koi problem nahi par dooji jehdi south di belt hai ਉਹਨਾਂ ਨੂੰ ਇੰਨੀ ਹਿੰਦੀ ਨਹੀਂ ਆਉਂਦੀ ਇੱਕ ਕਾਰਨ ਦੂਜਾ ਕਾਰਨ ਇਹ ਕਿ ਜਦੋਂ ਤੁਸੀਂ ਥੀਏਟਰ ਪੜ੍ਹ ਰਹੇ ਹੋ ਤਾਂ ਥੀਏਟਰ ਸਿਰਫ ਇੰਡੀਅਨ ਥੀਏਟਰ ਹੀ ਨਹੀਂ ਵੈਸਟਰਨ ਥੀਏਟਰ ਵੀ ਪੜ੍ਹਾਉਂਦੇ ਸੀ ਕਲਾਸੀਕਲ ਥੀਏਟਰ ਆਪਣਾ ਇੰਡੀਅਨ ਕਲਾਸੀਕਲ ਵੈਸਟਰਨ ਡਰਾਮਾ ਅਤੇ ਬਾਕੀ ਥਾਵਾਂ ਦੇ ਹੁਣ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹਦੇ ਸੀ ਅਸੀਂ ਚਾਹੇ ਬ੍ਰੈਖਤ ਹੈ ਚਾਹੇ ਇਹਨੂੰ ਦੂਜੇ ਬੰਦੇ ਨੇ ਸਟੈਂਸਲਾਸ ਕੀ ਹੈ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਅਤੇ ਇਸ ਕਰਕੇ ਅੰਗਰੇਜ਼ੀ ਜ਼ਰੂਰੀ ਸੀਗੀ ਬਾਕੀ ਜਿਹੜੇ ਬਾਹਰ ਦੇ ਡਾਇਰੈਕਟਰ ਆਉਣਗੇ ਜਿਵੇਂ ਜਰਮਨ ਡਾਇਰੈਕਟਰ ਆਇਆ ਜਾਂ ਸੋਜੋ ਸਾਤੋ ਆਇਆ ਹੁਣ ਜਰਮਨ ਵਾਲੇ ਦੀ ਵੀ ਆਪਣੀ ਭਾਸ਼ਾ ਤਾਂ ਜਰਮਨ ਹੈ ਪਰ ਉਹ ਅੰਗਰੇਜ਼ੀ 'ਚ ਬੋਲਦਾ ਸੀ ਜਪਾਨੀ ਵਾਲੇ ਦੀ ਜਪਾਨੀ ਹੈ ਅਤੇ ਇਸ ਕਰਕੇ ਇੱਕ ਕੋਮਨ ਲੈਂਗੁਏਜ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਉਹ ਇੱਕ ਤਰ੍ਹਾਂ ਨਾਲ ਜ਼ਰੂਰੀ ਸੀਗੀ ਪਰ ਉਹਨੇ ਕਦੇ ਇਸ ਚੀਜ਼ ਨੂੰ ਡਿਸਕਰੇਜ ਨਹੀਂ ਕੀਤਾ ਕਿ ਜਿਹੜੀ ਵੀ ਸਾਡੀ ਕਿਸੇ ਦੀ ਵੀ ਰੀਜਨਲ ਲੈਂਗੁਏਜ ਸੀ ਅਤੇ ਉਹਨੂੰ ਕਦੇ ਬਲਕਿ ਉਹਨਾਂ ਭਾਸ਼ਾਵਾਂ ਬਾਰੇ ਗੱਲ ਵੀ ਹੋਈ ਜਾਂ ਕਿਤੇ ਐਗਜੀਬਿਸ਼ਨ ਲੱਗੀ ਉਹ ਕਹਿੰਦਾ ਹੁੰਦਾ ਸੀ ਕਿ ਬਈ ਗੋ ਐਂਡ ਸੀ ਐਗਜੀਬਿਸ਼ਨ ਫਿਰ ਮੈਂ ਗਿਆ ਫਿਲਮ ਇੰਸਟੀਚਿਊਟ ਕਿਉਂਕਿ ਇੱਕ ਸਾਲ ਉਹ ਬਹੁਤ ਔਖਾ ਨਿਕਲਿਆ ਉਦੋਂ ਮੈਂ ਫਿਰ ਰਿਪਰਟੀ ਜੁਆਇਨ ਕਰ ਲਈ ਸੀ ਰਿਪਰਟੀ 500 ਰੁਪਏ ਮਿਲਦੇ ਸੀ ਮਹੀਨੇ 74 ਦੀ ਗੱਲ ਦਿੱਲੀ ਦਿੱਲੀ ਅੱਛਾ ਅਤੇ ਉਹਦੇ 'ਚ ਫਿਰ ਤੁਸੀਂ ਰਹਿਣਾ ਵੀ ਹੈ ਖਾਣਾ ਵੀ ਹੈ ਅਤੇ ਮਤਲਬ ਬਹੁਤ ਸੋਚਣ ਲੱਗੇ ਕਿ ਯਾਰ ਹੁਣ ਚੋਇਸ ਇਹੀ ਹੈ ਕਿ ਜਾਂ ਤਾਂ ਤੁਸੀਂ ਕੋਈ ਨੌਕਰੀ ਕਰੋ ਫਿਰ ਥੀਏਟਰ ਕਰਦੇ ਰਹੋ ਸ਼ਾਮ ਨੂੰ ਜੇ ਪ੍ਰੋਫੈਸ਼ਨਲ ਬਣਨਾ ਤਾਂ ਫਿਰ ਪੰਜਾਬੀ ਔਰ ਹਿੰਦੀ 'ਚ ਤਾਂ ਥੀਏਟਰ ਪ੍ਰੋਫੈਸ਼ਨਲ ਨਹੀਂ ਹੈ ਮਤਲਬ ਬੰਦਿਆਂ ਨੂੰ ਆਦਤ ਹੀ ਨਹੀਂ ਟਿਕਟ ਲੈ ਕੇ ਪਲੇ ਦੇਖਣ ਦੀ ਮਤਲਬ ਪੰਜਾਬ 'ਚ ਸ਼ਾਇਦ ਜਵਾਨਾ ਸਾਹਿਬ ਨੇ ਥੋੜ੍ਹੀ ਜਿਹੀ ਆਦਤ ਪਾਈ ਉੱਥੇ ਬੰਦਿਆਂ ਨੂੰ ਪਰ ਹਮੇਸ਼ਾ ਲੋਕ ਇਹੀ ਭਾਲਦੇ ਸੀ ਯਾਰ ਪਾਸ ਪੂਸ ਦਿਓ ਫਿਰ ਜੇ ਡਰਾਮਾ ਮਤਲਬ ਉਹ 3 ਰੁਪਏ ਨਾਟਕ 'ਤੇ ਖਰਚਣਾ ਉਹਨਾਂ ਨੂੰ ਲੱਗਦਾ ਸੀ ਵੇਸਟ ਕਿਉਂਕਿ ਰਿਵਾਜ ਹੈ ਨਹੀਂ ਅਤੇ ਇਸ ਕਰਕੇ ਮੈਂ ਕਿਹਾ ਨਾ ਤਾਂ ਹਿੰਦੀ 'ਚ ਥੀਏਟਰ ਹੈ ਨਾ ਪੰਜਾਬੀ 'ਚ ਬੰਗਾਲੀ 'ਚ ਹੈ ਹੁਣ ਜੇ ਮੈਂ ਬੰਗਾਲੀ ਹੁੰਦਾ ਤਾਂ ਫਿਰ ਠੀਕ ਹੈ ਵੀ ਪ੍ਰੋਫੈਸ਼ਨਲ ਥੀਏਟਰ ਹੈਗਾ ਜਾਂ ਗੁਜਰਾਤੀ 'ਚ ਹੈ ਮਰਾਠੀ 'ਚ ਹੈ ਅਤੇ ਉਹਨਾਂ ਦਾ ਇੱਕ ਟ੍ਰੈਡੀਸ਼ਨ ਰਿਹਾ ਆਪਣੇ ਪੰਜਾਬ 'ਚ ਟ੍ਰੈਡੀਸ਼ਨ ਥੀਏਟਰ ਦਾ ਨਹੀਂ ਰਿਹਾ ਮਤਲਬ ਉਹਦੇ ਤੱਕ ਹੀ ਮਕਸੂਦ ਰਿਹਾ ਕਿ ਬਈ ਯੂਨੋ ਪਿੰਡਾਂ 'ਚ ਮਰਾਸੀ ਨੇ ਜਾਂ ਇਹੋ ਜਿਹੀਆਂ ਚੀਜ਼ਾਂ ਬਟ ਰੈਗੂਲਰ ਥੀਏਟਰ ਦਾ ਰਿਵਾਜ ਰਿਹਾ ਮਤਲਬ ਜ਼ਾਹਿਰ ਹੈ ਉਹਦੀ ਇੱਕ ਹਿਸਟੋਰੀਕਲ ਕਾਰਨ ਵੀ ਹੈ ਕਿ ਪੰਜਾਬ 'ਚ ਤਾਂ ਮਤਲਬ ਹੱਲੇ ਹੀ ਹੁੰਦੇ ਰਹੇ ਅਤੇ ਇਹੋ ਜਿਹੀ ਚੀਜ਼ ਪਣਕ ਨਹੀਂ ਸੀ ਸਾਡੀ ਮਿਊਜ਼ਿਕ ਦਾ ਹੈ ਮਿਊਜ਼ਿਕ ਲਈ ਤੁਹਾਨੂੰ ਕੋਈ ਤਾਮ ਝਾਮ ਦੀ ਜ਼ਰੂਰਤ ਨਹੀਂ ਆਪਾਂ ਬੰਦਾ ਆਇਆ ਬੰਦਾ ਗਾ ਰਿਹਾ ਇਸੇ ਕਰਕੇ ਫੋਕ ਥੀਏਟਰ ਬਹੁਤ ਰਿਚ ਹੈ ਪੰਜਾਬ ਫੋਕ ਮਿਊਜ਼ਿਕ ਫੋਕ ਥੀਏਟਰ ਰੈਪਰਟਰੀ ਇਹ ਹੈ ਕਿ ਜਦੋਂ ਤੁਸੀਂ ਉੱਥੇ ਗ੍ਰੈਜੂਏਟ ਕਰਦੇ ਹੋ ਉਸ ਤੋਂ ਬਾਅਦ ਉਦੋਂ 8 ਬੰਦੇ ਹੁੰਦੇ ਸੀ ਹੁਣ ਉਹਨਾਂ ਨੇ ਵਧਾ ਦਿੱਤੇ ਮੈਂਬਰ ਉਹਦਾ ਸੀਗਾ ਕਿ ਇੱਕ ਪ੍ਰੋਫੈਸ਼ਨਲ ਐਕਟਰ ਦੇ ਤੌਰ 'ਤੇ ਤੁਹਾਨੂੰ ਇਟਸ ਕਾਇੰਡ ਆਫ ਹਾਂ ਮਤਲਬ ਜਿਵੇਂ ਡਾਕਟਰਸ ਦਾ ਹੁੰਦਾ ਰੈਜੀਡੈਂਟ ਡਾਕਟਰਸ ਰੈਜੀਡੈਂਟ ਐਕਟਰਸ ਹੋ ਗਏ ਅਤੇ ਉਹ 1 ਸਾਲ ਦਾ ਕੰਟਰੈਕਟ ਹੁੰਦਾ ਸੀ ਫਿਰ ਉਸ ਤੋਂ ਬਾਅਦ ਰਿਨਿਊ ਹੋ ਸਕਦਾ ਅਤੇ ਉਸ ਸਾਲ 'ਚ ਇੱਕ ਤਾਂ ਇਹ ਹੈ ਕਿ ਕੁਝ ਬੰਦਿਆਂ ਨੂੰ ਇਮੀਡੀਏਟ ਇੱਕ ਨੌਕਰੀ ਮਿਲ ਜਾਂਦੀ ਸੀ ਦੂਜੇ ਇਹ ਕਿ ਬਈ ਥੀਏਟਰ ਸਵੇਰ ਤੋਂ ਸ਼ਾਮ ਤਾਈਂ ਉਹਨਾਂ ਨੇ ਕਲਾਸਿਸ ਨਹੀਂ ਹੈ ਹੁਣ ਉਹਨਾਂ ਦੀਆਂ ਕੋਈ ਵੀ ਪਲੇ ਲੈ ਕੇ ਉਹ ਪਲੇ 'ਤੇ ਕੰਮ ਕਰਨਗੇ ਫਿਰ ਉਹਦੇ ਜਦੋਂ ਤਿਆਰ ਹੋ ਜੂਗਾ ਉਹਦੇ ਸ਼ੋਜ਼ ਕਰਨਗੇ ਤੋ ਦਿਸ ਵਾਜ਼ ਦੀ ਆਈਡੀਆ ਰੈਪਰਟਰੀ ਦਾ ਹੁਣ ਤਾਂ ਖੈਰ ਰੈਪਰਟਰੀ ਇਟਸ ਮਚ ਮੋਰ ਪ੍ਰੋਫੈਸ਼ਨਲ, ਆਈ ਮੀਨ ਦੇ ਗੈਟ ਅਬਾਊਟ 3,000 to 4,500 ਗ੍ਰੇਡਸ ਨੇ ਅਲੱਗ ਅਲੱਗ ਐਕਟਰਸ ਦੇ, ਅਤੇ ਕਾਫੀ ਮੇਰਾ ਖਿਆਲ 25-30 ਬੰਦੇ ਨੇ ਹੁਣ ਰੈਪਰਟਰੀ 'ਚ, ਬਜਟ ਵੱਧ ਗਿਆ ਉਹਨਾਂ ਦਾ। ਅਤੇ ਇਹ ਤੁਹਾਨੂੰ ਫੈਸਲਾ ਕਰਨ ਦੇ ਵਿੱਚ ਵੀ ਕੋਈ ਮੁਸ਼ਕਿਲ ਆਈ, ਜਾਂ ਮਤਲਬ ਤੁਸੀਂ ਕੌਨਸ਼ੀਅਸਲੀ ਕਿਸੇ ਟਾਈਮ 'ਤੇ ਫੈਸਲਾ ਕੀਤਾ ਵੀ ਥੀਏਟਰ ਨਾਲ ਫਿਲਮ ਵੱਲ ਜਾਣਾ ਜਿਹੜਾ? ਹਾਂ, ਇਹ ਉਹਨਾਂ ਦਿਨਾਂ 'ਚ ਹੀ ਮੂਵਮੈਂਟ ਆਪਣੀ ਜਿਹੜਾ ਵਿਚਾਰਲਾ ਸਿਨੇਮਾ ਦੇ ਕਾਲ ਇਟ, ਇੱਕ ਤਾਂ ਕਮਰਸ਼ੀਅਲ ਸਿਨੇਮਾ ਕਹਿੰਦੇ ਆ, ਇੱਕ ਆਫ ਬੀਟ ਸਿਨੇਮਾ ਕਹਿੰਦੇ ਸੀ 70s 'ਚ, ਅਤੇ ਇੱਕ ਮਿਡਲ ਸਿਨੇਮਾ। ਅੱਛਾ, ਮਿਡਲ ਸਿਨੇਮਾ 'ਚ ਕੀ ਹੈ, ਰਿਸ਼ੀਕੇਸ਼ ਮੁਖਰਜੀ, ਗੁਲਜ਼ਾਰ, ਬਾਸ਼ੂ ਚੈਟਰਜੀ, ਬਾਸ਼ੂ ਭੱਟਾਚਾਰਿਆ, ਹੈ ਨਾ, ਫਿਰ ਬਾਅਦ 'ਚ ਸ਼ਾਮ ਬੈਨਿੰਗਲ ਅਤੇ ਆਪਣਾ ਗੋਵਿੰਦ, ਇਹ ਵੀ ਇਹ ਆਫ ਬੀਟ 'ਚੋਂ ਆ ਕੇ ਇਹ ਮਿਡਲ ਸਿਨੇਮੇ ਦੇ ਹਿੱਸੇ ਬਣੇ। ਪਰ ਮਚ ਮੋਰ ਹਾਰਡ ਹਿਟਿੰਗ ਸਿਨੇਮਾ, ਮਤਲਬ ਬਾਸ਼ੂ ਚੈਟਰਜੀ ਇਹਨਾਂ ਦਾ ਹਾਰਡ ਹਿਟਿੰਗ ਨਹੀਂ ਸੀਗਾ, ਮਤਲਬ ਪੋਲੀਟੀਕਲ ਕਨੋਟੇਸ਼ਨ ਨਹੀਂ ਸੀ ਹੁੰਦੀਆਂ ਉਹਦੇ 'ਚ, ਪਰ ਇਹਨਾਂ ਦਾ ਸਿਨੇਮਾ ਜਿਹੜਾ ਸੀਗਾ ਇਹ ਇਟ ਬਿਕੇਮ ਅ ਮਿਡਲ ਸਿਨੇਮਾ ਵਿਦ ਯੂਨੋ ਹਾਰਡ ਹਿਟਿੰਗ ਥੀਮਸ, ਜਿਵੇਂ ਅੰਕੁਰ, ਨਿਸ਼ਾਂਤ, ਅਤੇ ਉਹਦੇ ਨਾਲ ਮਤਲਬ ਤੁਹਾਨੂੰ, ਅਤੇ ਉਹਦੇ ਨਾਲ ਮੈਂ ਉੱਧਰ ਮੇਰਾ ਧਿਆਨ ਗਿਆ, ਅਤੇ ਉਹਦੇ 'ਚ ਫਿਰ ਫੀਲਿੰਗ ਇਹ 'ਚ ਸੀ, ਪਹਿਲਾਂ ਤਾਂ ਥੀਏਟਰ ਨਾਲ ਬਹੁਤ ਐਂ ਸੀਗਾ ਕਿ ਯਾਰ ਫਿਲਮ ਗੰਦੀ ਚੀਜ਼ ਹੈ, ਫਿਲਮ ਜਿਹੜੀ ਹੈ, ਕਿਉਂਕਿ ਜ਼ਿਆਦਾਤਰ ਐਕਸਪੋਜ਼ਰ ਕਮਰਸ਼ੀਅਲ ਸਿਨੇਮਾ ਸੀ ਪੰਜਾਬ 'ਚ ਵੀ, ਪਰ ਪੰਜਾਬ 'ਚ ਵੀ ਫਿਰ ਮੈਨੂੰ ਬਾਅਦ 'ਚ ਯਾਦ ਆਇਆ ਕਿ ਮੈਂ ਇਹੋ ਜਿਹੀਆਂ ਫਿਲਮਾਂ ਵੀ ਪੰਜਾਬ 'ਚ ਦੇਖੀਆਂ ਜਿਹੜੀਆਂ ਉਸ ਵੇਲੇ ਦੀਆਂ ਆਫ ਬੀਟ ਸੀ, ਜਿਵੇਂ ਆਖਰੀ ਖਤ, ਆਪਣਾ ਜਾਗਦੇ ਰਹੋ, ਫਿਰ ਪਿਆਸਾ ਤਾਂ ਖੈਰ ਪੁਰਾਣੀ 50s ਦੀ ਹੈ, ਪਰ ਉਸ ਵੇਲੇ ਦੀ ਵੀ ਯੂਨੋ ਇਹੀ ਜਿਹੀਆਂ ਫਿਲਮਾਂ ਵੀ, ਹੀਰ ਰਾਂਝਾ, ਦੈਟ ਵਾਜ਼ ਆਲਸੋ ਆਫ ਬੀਟ ਵਰਚ ਬਣੀ ਸੀ ਉਹ, ਅਤੇ ਉਹ ਸਿਨੇਮਾ ਫਿਰ ਐਂ ਲੱਗਿਆ ਕਿ ਯਾਰ ਇਹ ਤਾਂ ਮਤਲਬ ਮੀਡੀਅਮ ਅਲੱਗ ਹੈ, ਪਰ ਜੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਉਹਦੀ ਫੀਲਿੰਗਸ ਤਾਂ ਉਹੀ ਨੇ, ਇਟਸ ਡਿਫਰੈਂਟ। ਫਿਰ ਦੈਨ ਇਨ NSD ਵੀ ਵਰ ਆਲਸੋ ਐਕਸਪੋਜ਼ ਟੂ ਵਰਲਡ ਸਿਨੇਮਾ, ਸਾਡੇ ਹਾਲਾਂਕਿ ਥੀਏਟਰ ਦੀ ਟ੍ਰੇਨਿੰਗ ਸੀ, ਪਰ ਵੀ ਯੂਜ਼ ਟੂ ਹੈਵ ਫਿਲਮ ਐਪਰੀਸੀਏਸ਼ਨ ਕੋਰਸ ਆਲਸੋ ਵੰਸ ਅ ਈਅਰ, ਜਿਹਦੇ 'ਚ ਪੁਰਾਣੀਆਂ ਫਿਲਮਾਂ, ਇੰਡੀਅਨ, ਵੈਸਟਰਨ, ਯੂਨੋ ਕੁਰੂਸਾਵਾ, ਬਰਗਮਨ, ਸਤਜੀਤ ਰੇ, ਇਹ ਸਾਰੀਆਂ ਫਿਲਮਾਂ ਦੇਖਦੇ ਸੀ, ਅਤੇ ਉਹਨਾਂ ਫਿਲਮਾਂ ਨੂੰ ਦੇਖ ਕੇ ਲੱਗਿਆ ਕਿ ਯਾਰ ਮੀਡੀਅਮ ਦਾ ਤਾਂ ਕੋਈ ਕਸੂਰ ਨਹੀਂ, ਜੇ ਉਹਨੂੰ ਅਸੀਂ ਚੰਗਾ ਤਰ੍ਹਾਂ ਇਸਤੇਮਾਲ ਨਹੀਂ ਕਰਦੇ ਤਾਂ ਬੰਦੇ ਜਿਹੜੇ ਬਣਾਉਂਦੇ ਉਹਨਾਂ ਦਾ ਕਸੂਰ ਹੈ, ਮੀਡੀਅਮ 'ਚ ਕੋਈ ਦੋਸ਼ ਨਹੀਂ ਹੈ। ਅਤੇ ਇਸ ਤਰ੍ਹਾਂ ਕਰਕੇ ਮੇਰਾ ਜਿਹੜਾ ਝੁਕਾਅ ਹੋਇਆ ਉੱਧਰ ਗਿਆ, ਨਾਲੇ ਉਹ ਇਕਨੋਮਿਕਲੀ ਵਾਇਬਲ ਵੀ ਹੈ ਕਿ ਬਈ ਤੁਹਾਨੂੰ ਆਪਣੇ ਰੋਟੀ ਪਾਣੀ ਦੇ ਦੀ ਫਿਕਰ ਨਹੀਂ ਰਹੂ, ਮਤਲਬ ਮੈਂ ਕਮਰਸ਼ੀਅਲ ਸਿਨੇਮਾ ਵੱਲ ਅਟਰੈਕਟ ਨਹੀਂ ਸੀ ਕਿ ਬਈ ਮੈਂ ਜਾਂਦੇ ਮੈਂ 5 ਸਾਲ ਕੰਮ ਕਰਨਾ, ਉਸ ਤੋਂ ਬਾਅਦ ਫਿਰ ਕਾਰ ਆ ਜਾਊ, ਫਿਰ ਵੱਡਾ ਘਰ ਆ ਜਾਊ, ਫਿਰ ਇਹੋ ਜਿਹਾ ਨਹੀਂ ਸੀਗਾ। ਇੱਕ ਆਪਣੇ ਬੇਸਿਕ ਨੈਸੈਸਿਟੀਜ਼ ਦੀ ਜ਼ਰੂਰਤ ਤਾਂ ਮਹਿਸੂਸ ਹੁੰਦੀ ਸੀ ਕਿ ਬਈ ਉਹ ਸਿਨੇਮਾ ਦੇ ਸਕਦਾ, ਥੀਏਟਰ ਨਹੀਂ ਦੇ ਸਕਦਾ, ਪਰ ਉਸ ਤੋਂ ਇਲਾਵਾ ਐਂਬੀਸ਼ਨਸ ਵੱਡੀਆਂ ਨਹੀਂ ਸੀਗੀਆਂ, ਇਕਨੋਮਿਕ ਐਂਬੀਸ਼ਨਸ ਲੈ ਕੇ ਨਹੀਂ ਸੀ ਮੈਂ ਗਿਆ, ਮਤਲਬ ਇਸੇ ਕਰਕੇ ਜਦੋਂ ਮੈਂ ਬੰਬੇ ਪਹੁੰਚਿਆ ਵੀ ਅਤੇ ਰੈਗੂਲਰ ਮਤਲਬ ਜਨਰਲੀ ਇਹ ਹੁੰਦਾ ਕਿ ਤੁਸੀਂ ਆਪਣੀਆਂ ਤਸਵੀਰਾਂ ਲੈ ਕੇ ਪ੍ਰੋਡਿਊਸਰਾਂ ਨੂੰ ਜਾ ਕੇ ਮਿਲਦੇ ਹੋ, ਮੈਂ ਕਿਸੇ ਨੂੰ ਨਹੀਂ ਮਿਲਿਆ ਬੰਬੇ ਸਿਵਾਏ ਸ਼ਾਮ ਮੈਨੇਜਰ ਨੂੰ ਛੱਡ ਕੇ, ਕਿਸੇ ਬੰਦੇ ਕੋਲ ਮੈਂ ਤਸਵੀਰਾਂ ਨਹੀਂ ਲੈ ਕੇ ਗਿਆ ਕਿ ਸਾਹਿਬ ਮੈਂ ਇੰਡੀਆ ਦਾ ਮੋਸਟ ਕੁਆਲੀਫਾਈਡ ਐਕਟਰ ਹੈ, 3 ਸਾਲ ਮੈਂ ਫਿਲਮ ਇੰਸਟੀਚਿਊਟ ਨੈਸ਼ਨਲ ਸਕੂਲ ਡਰਾਮਾ 'ਚ ਰਿਹਾ, 2 ਸਾਲ ਫਿਲਮ ਇੰਸਟੀਚਿਊਟ, ਮੈਂ ਆ ਮੈਨੂੰ ਕੰਮ ਦਿਓ, ਕਿਉਂਕਿ ਮੇਰੇ ਦਿਮਾਗ 'ਚ ਕੋਈ ਇਲੂਜਨਸ ਨਹੀਂ ਸੀ, ਮੈਨੂੰ ਪਤਾ ਸੀ ਕਿ ਕਮਰਸ਼ੀਅਲ ਸੈਟਅਪ ਕੀ ਹੈ, ਉਹਦੇ 'ਚ ਮੇਰਾ ਮੇਰੇ ਚਿਹਰੇ ਨੂੰ ਲੈ ਕੇ ਹੀ ਉਹਨਾਂ ਨੂੰ ਬਹੁਤ ਔਖ ਹੋਣੀ ਕਿ ਯਾਰ ਇਹ ਬੰਦੇ ਨੂੰ ਪਾਈਏ ਕਿੱਥੇ, ਨਾ ਤਾਂ ਇਹ ਮਿਲਣ ਲੱਗਦਾ, ਨਾ ਹੀਰੋ ਲੱਗਦਾ, ਨਾ ਕਮੇਡੀਅਨ ਲੱਗਦਾ, ਅਤੇ ਆਈ ਨਿਊ ਕਿ ਇਹ ਟਾਈਮ ਲੱਗੂਗਾ, ਅਤੇ ਉਸ ਵਿੰਗ ਦਾ ਹਿੱਸਾ ਮੈਂ ਨਹੀਂ ਬਣ ਸਕਦਾ, ਅਤੇ ਨਾ ਹੀ ਮੈਨੂੰ ਚਾਹਿਆ ਉਹਦਾ, ਅਤੇ ਮੈਂ ਆਪਣਾ ਥੀਏਟਰ ਸ਼ੁਰੂ ਕਰਤਾ ਬੰਬੇ ਜਾ ਕੇ, ਸਟਾਰਟਡ ਮਜਮਾ ਦੇ ਨਾਮ ਨਾਲ, ਅਤੇ ਕਾਫੀ 15-20 ਪਲੇ ਕੀਤੇ 3-4 ਸਾਲਾਂ 'ਚ, ਅਤੇ ਉਹ ਪਲੇਸ ਦੇਖਣ ਹੁਣ ਸ਼ਾਮ ਬੈਨੇਗਲ, ਗੋਬਿੰਦ ਇਹ ਪਲੇਸ ਵੀ ਦੇਖਦੇ ਸੀਗੇ, ਅਤੇ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਛੋਟੇ ਛੋਟੇ ਰੋਲ ਕੀਤੇ ਸ਼ੁਰੂ 'ਚ ਇਹਨਾਂ ਦੀਆਂ ਫਿਲਮਾਂ 'ਚ, ਅਤੇ ਹੌਲੀ ਹੌਲੀ ਫਿਰ ਆਕਰੋਸ਼ ਵਾਜ਼ ਇੱਕ ਬ੍ਰੇਕ ਥਰੂ ਆਕਰੋਸ਼ ਆਇਆ ਕਿਉਂਕਿ ਉਹ ਕਮਰਸ਼ੀਅਲੀ ਵੀ ਰੀਜ਼ਨੇਬਲੀ ਚੱਲੀ ਸੀ ਫਿਲਮ। ਆਕਰੋਸ਼ ਨਾਲ ਜਿੰਨੇ ਬਾਕੀ ਫਿਲਮ ਮੇਕਰ ਸੀ, ਸਤਿਜੀਤ ਰੇ, ਮਿਨਾਲ ਸੈਨ, ਇਹਨਾਂ ਬੰਦਿਆਂ ਨੂੰ ਦਾ ਧਿਆਨ ਗਿਆ ਕਿ ਵੀ ਇਹ ਟੈਲੈਂਟਡ ਹੈ ਬੰਦਾ, ਅਤੇ ਉਹਨਾਂ ਦੀਆਂ ਫਿਲਮਾਂ 'ਚ ਵੀ ਫਿਰ ਕੰਮ ਮਿਲਿਆ। ਫਿਰ ਅਰਧ ਸੱਤਿਆ ਨਾਲ ਜਿਹੜਾ ਇੱਕ ਕਮਰਸ਼ੀਅਲ ਸਕਸੈਸ ਵੀ ਕਮਰਸ਼ੀਅਲ ਸਿਨੇਮਾ ਨੇ ਵੀ ਐਕਸੈਪਟ ਕੀਤਾ ਕਿ ਯਾਰ। ਛੋਟੀਆਂ ਛੋਟੀਆਂ ਪਹਿਲੀ ਰਿਲੀਜ਼ ਜਿਹੜੀ ਹੋਈ ਸੀ ਉਹ ਸ਼ਾਇਦ ਇੱਕ ਫਿਲਮ ਸੀਗੀ, ਉਹਦੇ 'ਚ ਕੌਮਿਕ ਜਿਹਾ ਕੈਰੈਕਟਰ ਸੀ, ਕੌਮਿਕ ਮਤਲਬ ਬਫੂਨਰੀ ਵਾਲਾ ਨਹੀਂ ਪਰ ਬਹੁਤ ਚੰਗਾ ਪਿਆਰਾ ਜਿਹਾ ਕੈਰੈਕਟਰ ਸੀਗਾ। ਫਿਰ ਮੈਂ ਉਹਨੂੰ ਡਿਵੈਲਪ ਵੀ ਕੀਤਾ ਥੋੜ੍ਹਾ, ਬੰਦਾ ਅਨਇੰਪਲੋਇਡ ਹੈ। ਨਹੀਂ ਉਹ ਸੀਗੀ ਮਦਨ ਬਾਵਰੀਆ, ਫਿਲਮ ਇੰਸਟੀਚਿਊਟ ਤੋਂ ਪਾਸ ਕੀਤਾ ਸੀ ਉਹਨੇ ਡਾਇਰੈਕਸ਼ਨ 'ਚ, ਅਤੇ ਉਹਨੇ ਬਣਾਈ ਸੀ ਫਿਲਮ। ਗਾਣੇ ਵੀ ਸੀਗੇ ਉਹਦੇ 'ਚ, ਇਟ ਵਾਜ਼ ਅ ਸੈਮੀ ਕਾਇੰਡ ਆਫ ਕਮਰਸ਼ੀਅਲ, ਜਿਵੇਂ ਮਿਡਲ ਸਿਨੇਮਾ ਵਾਲੀ ਸੀਗੀ ਉਹ, ਰਿਸ਼ਿਕੇਸ਼ ਮੁਖਰਜੀ, ਉਹਨੀ ਚੰਗੀ ਤਾਂ ਨਹੀਂ ਸੀ ਪਰ ਫੀਲਿੰਗਸ ਉਹੀ ਸੀਗੀ ਕਿ ਬਈ ਇੱਕ ਚੰਗਾ ਥੀਮ ਹੋਣਾ ਚਾਹੀਦਾ, ਬੇਸ਼ੱਕ ਤਿੰਨ ਚਾਰ ਗਾਣੇ ਹੋਣ ਪਰ ਇੱਕ ਸਟੋਰੀ ਲਾਈਨ, ਥੀਮ ਅਤੇ ਸੋਫਟ ਸੋਸ਼ਲ। ਜਿੰਨੀ ਜਿੰਨੀ ਦੇਰ ਤੁਸੀਂ ਉੱਥੇ ਫਿਲਮ ਇੰਸਟੀਚਿਊਟ 'ਚ ਰਹੇ 2 ਸਾਲ, ਉਹਦੇ ਦੌਰਾਨ ਵੀ ਕੋਈ ਤੁਹਾਨੂੰ ਫਿਲਮ ਦੀ ਔਫਰ ਆਈ ਜਾਂ ਉੱਥੇ ਮਤਲਬ ਜਦੋਂ ਤੁਸੀਂ ਉਹਦੇ ਵਿੱਚ ਕਿਸੇ ਫਿਲਮ ਦੇ ਵਿੱਚ ਕੰਮ ਕੀਤਾ ਐਕਚੁਅਲੀ ਉਹਨਾਂ 2 ਸਾਲਾਂ ਦੇ ਵਿੱਚ? ਫਿਲਮ ਇੰਸਟੀਚਿਊਟ ਜਿਹੜਾ ਸੀਗਾ ਉਹਦਾ ਕੋਰਸ ਡਿਫੈਕਟਿਵ ਸੀ, ਉਹਦਾ ਉਹ ਸਪਲਾਈ ਐਂਡ ਡਿਮਾਂਡ ਵਾਲੀ ਕੌਨਸੈਪਟ ਸੀ ਉਹਨਾਂ ਦਾ। ਅੱਛਾ। ਬਲਕਿ ਮੇਰੀ ਐਡਮਿਸ਼ਨ ਵੀ ਉੱਥੇ ਉਹਦੇ 'ਤੇ ਥੋੜ੍ਹੀ ਜਿਹੀ ਕੰਟਰੋਵਰਸੀ ਹੋਈ ਸੀ ਕਿ ਜੀ ਇਹ ਬੰਦੇ ਨੂੰ ਇੰਡਸਟਰੀ 'ਚ ਭੇਜ ਕੇ ਇਹਦੀ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ, ਕਿਉਂਕਿ ਇਹ ਫਿੱਟ ਨਹੀਂ ਹੋਣਾ ਇੰਡਸਟਰੀ 'ਚ। ਅਤੇ ਉਦੋਂ ਗਿਰੀਸ਼ ਕਰਨਾ ਡਾਇਰੈਕਟਰ ਸੀਗਾ ਉਹਦਾ ਇੰਸਟੀਚਿਊਟ ਦਾ, ਅਤੇ ਉਹ ਵੀ ਸੀਗਾ ਬੋਰਡ 'ਚ, ਉਹਨੇ ਕਿਹਾ ਵੀ ਇਹ ਡਿਸਾਈਡ ਕਰਨ ਵਾਲੇ ਆਪਾਂ ਕੌਣ, ਬੰਦੇ ਨੂੰ ਆਪਾਂ ਇੰਸਟੀਚਿਊਟ 'ਚ ਲੈਣਾ ਹੈ ਜਿਹੜਾ ਬੰਦਾ ਟੈਲੈਂਟਡ ਹੋਵੇ। ਹੁਣ ਉਹਦਾ ਨੱਕ ਮੋਟਾ ਹੈ ਜਾਂ ਉਹਦੇ ਚਿਹਰੇ 'ਤੇ ਦਾਗ ਨੇ ਇਸ ਕਰਕੇ ਉਹਨੂੰ ਕੰਮ ਨਹੀਂ ਮਿਲਣਾ, ਇਹ ਸਾਡੀ ਪ੍ਰੋਬਲਮ ਨਹੀਂ ਹੈ। ਹੁਣ ਬੰਦੇ ਨੂੰ ਜਦੋਂ ਤੁਸੀਂ ਏ ਪਲੱਸ ਦੇ ਰਹੇ ਹੋ ਉਹਦੇ ਟੈਸਟ 'ਚ, ਅਤੇ ਫਿਰ ਉਹਨੂੰ ਐਂ ਕਿਵੇਂ ਕਹਿ ਦੋਗੇ ਤੁਸੀਂ ਕਿ ਜੀ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ ਕਿਉਂਕਿ ਤੇਰਾ ਚਿਹਰਾ ਚੰਗਾ ਨਹੀਂ ਹੈ। ਅਤੇ ਫਿਰ ਫਾਈਨਲੀ ਉਹਨਾਂ ਨੇ ਲਿਆ, ਇਹ ਮੈਨੂੰ ਬਾਅਦ 'ਚ ਪਤਾ ਲੱਗਿਆ ਇਹ ਚੀਜ਼। ਅਤੇ ਉੱਥੇ ਮਤਲਬ ਐਟੀਚਿਊਡ ਇਹ ਹੁੰਦਾ ਸੀ ਕਿ ਵੀ ਇੰਡਸਟਰੀ ਨੂੰ ਕਮੇਡੀਅਨ ਚਾਹੀਦੇ, ਵਿਲਨ ਚਾਹੀਦੇ, ਹੀਰੋ ਚਾਹੀਦੇ, ਵੈਂਪ ਚਾਹੀਦੀ ਹੈ, ਇਹ ਕੌਨਸੈਪਟ ਸੀਗਾ। ਮਤਲਬ ਬਾਕੀ ਜਿਹੜੇ ਟੈਕਨੀਕਲ ਕੋਰਸ ਸੀ ਉਹਨਾਂ ਤੋਂ ਇਹ ਵੱਖਰਾ ਵੱਖਰੀ ਐਂ ਲੱਗਦਾ ਸੀ ਜਿਵੇਂ ਇਹਨੂੰ 2 ਕੌਨਸੈਪਟ ਚੱਲ ਰਹੇ ਨੇ ਫਿਲਮ ਇੰਸਟੀਚਿਊਟ 'ਚ। ਹੋ ਸਕਦਾ ਕੁਛ ਹੱਦ ਤੱਕ ਉਹਨਾਂ ਦਾ ਇਹ ਸਹੀ ਵੀ ਹੋਵੇ ਕਿ ਬਈ ਉਹਦਾ ਕੀ ਫਾਇਦਾ ਫਿਰ ਜੇ ਬੰਦੇ ਟ੍ਰੇਨ ਕਰ ਕਰਕੇ ਸਿੱਟੀ ਜਾਓ, ਉਹਨਾਂ ਨੌਕਰੀ ਨਾ ਮਿਲੇ, ਕੰਮ ਨਾ ਮਿਲੇ, ਅਨਇੰਪਲੋਇਮੈਂਟ ਹੋ, ਇਹ ਹੋ ਸਕਦਾ ਇਹੋ ਜਿਹੇ, ਪਰ ਉਹਦਾ ਉਹਨੂੰ ਸਹੀ ਉਹਦਾ ਬੈਲੈਂਸ ਨਹੀਂ ਸੀਗਾ ਉਦੋਂ। ਅਤੇ ਇਸ ਕਰਕੇ ਫਿਲਮ ਇੰਸਟੀਚਿਊਟ ਦੀਆਂ ਫਿਲਮਾਂ 'ਚ ਵੀ ਕੰਮ ਸਾਨੂੰ, ਮੈਨੂੰ ਅਤੇ ਨਸੀਰ ਨੂੰ ਘੱਟ ਮਿਲਦਾ ਸੀ। ਅੱਛਾ, ਉੱਥੇ ਮਤਲਬ ਜਿਵੇਂ ਗਾਣੇ, ਉਹੀ ਐਟੀਚਿਊਡ ਜਿਹੜਾ ਬੰਬੇ ਸੀ ਉਹ ਜਿਵੇਂ ਗਾਣੇ ਹੈ, ਫਰਜ਼ ਕਰੋ ਤਾਂ ਗਾਣਿਆਂ 'ਚੋਂ ਸਾਨੂੰ ਕੰਸੀਵ ਹੀ ਨਹੀਂ ਕਰ ਸਕਦੇ ਸੀ ਕਿ ਗਾਣੇ ਲਈ ਤਾਂ ਫਿਰ ਚਿਹਰਾ ਮਤਲਬ ਚਿਕਨਾ ਚਾਹੀਦਾ ਸਾਧੂ ਵਰਗਾ ਜਾਂ ਪੌਲ ਵਰਗਾ, ਪੌਲ ਵਰਗਾ ਜ਼ਿਆਦਾ ਹੈ ਮੈਨੂੰ। ਨਸੀਰ ਦੀ ਵੀ ਸੀਗੀ, ਨਸੀਰ ਨੂੰ ਫਿਰ ਸੈਕਿੰਡ ਈਅਰ 'ਚ ਜਾ ਕੇ ਉਹਨੂੰ 1-2 ਗਾਣੇ ਮਿਲੇ, ਮੈਨੂੰ ਇੱਕ ਗਾਣਾ ਮਿਲਿਆ ਸੀ ਉੱਥੋਂ ਆਪਣਾ ਸੁਰਿੰਦਰ ਟੱਡਾ ਜਿਹਨੇ ਉਹ ਬਣਾਈ ਸੀ ਚਾਦਰ ਮੈਲੀ ਸੀ। ਅੱਛਾ। ਉਹ ਉਦੋਂ ਡਾਇਰੈਕਸ਼ਨ ਸੀਗਾ, ਉਹਨੇ ਇੱਕ ਗਾਣਾ ਦਿੱਤਾ ਸੀ। ਅੱਛਾ। ਨਹੀਂ ਮਤਲਬ ਇੰਸਟੀਚਿਊਟ ਦੀਆਂ ਫਿਲਮਾਂ ਜਿਹੜੀਆਂ ਬਣਦੀਆਂ ਸੀ ਉਹਨਾਂ 'ਚ ਉਹਨਾਂ ਨੂੰ ਡਾਇਰੈਕਸ਼ਨ ਵਾਲਿਆਂ ਨੂੰ ਇੱਕ ਕੰਟੀਨਿਊਟੀ, 5 ਮਿੰਟ ਦੀ ਫਿਲਮ ਬਣਾਉਂਦੇ ਸੀ ਪਹਿਲਾਂ, ਫਿਰ ਇੱਕ ਡਾਕੂਮੈਂਟਰੀ ਬਣਾਉਂਦੇ ਸੀ, ਫਿਰ ਇੱਕ ਉਹਨਾਂ ਨੂੰ ਛੋਟੀ ਫੀਚਰ ਕਹਾਣੀ ਵਾਲੀ 1/2 ਘੰਟੇ ਦੀ ਡਿਪਲੋਮਾ ਫਿਲਮ ਕਹਿੰਦੇ ਸੀ। ਅਤੇ ਉਹਦੇ ਮਤਲਬ ਸਾਨੂੰ ਬਹੁਤ ਘੱਟ ਮਿਲਦੀਆਂ ਸੀ ਫਿਲਮਾਂ। ਅੱਛਾ। ਪਰ ਔਫਰ ਮੈਨੂੰ ਆਈ ਸੀਗੀ ਆਪਣਾ ਗਿਰੀਸ਼ ਕਰਨ ਨੂੰ, ਪਤਾ ਲੱਗਿਆ ਕਿ ਬੰਦਾ ਔਖਾ ਹੈ, ਪੈਸੇ ਕਿੰਨੀ ਤੰਗ ਹੈ ਉਹ, ਅਤੇ ਕਿਸੇ ਬੰਦੇ ਨੇ ਮੈਨੂੰ ਮੇਰਾ ਨਾਟਕ ਦੇਖ ਕੇ, ਮਤਲਬ ਫਿਲਮ ਇੰਸਟੀਚਿਊਟ ਜਾਣ ਦਾ ਵੀ ਕਹਾਣੀ ਹੈ ਇੱਕ। ਅੱਛਾ। ਮੈਂ ਤਾਂ ਜਾ ਨਹੀਂ ਸੀ ਸਕਦਾ, ਮੈਂ ਕਿਹਾ ਪੈਸੇ ਨਹੀਂ, ਮੈਂ 2 ਸਾਲ ਮੈਨੂੰ ਕੌਣ ਸਪੋਂਸਰ ਕਰੂ। ਅਤੇ ਇੱਕ ਬੰਦਾ ਸਾਡੀ ਬੀਬੀ ਨੀਲਮ ਮਾਨ ਸਿੰਘ ਜੂਨੀਅਰ ਸੀ ਸਾਤੋਂ, ਉਹਦਾ ਕੋਈ ਦੋਸਤ ਸੀ ਇੰਡਸਟਰੀਲਿਸਟ ਹਰਿਆਣਾ ਤੋਂ, ਉਹ ਨਾਟਕ ਦੇਖਣ ਆਇਆ ਹੈਮਲਟ, ਤੇ ਉਹ ਬਹੁਤ ਗਦਗਦ ਹੋ ਗਿਆ ਤੇ ਉਹਨੇ ਪਤਾ ਨਹੀਂ ਕੀ ਗੱਲ ਕੀਤੀ ਉਹਦੇ ਨਾਲ ਕਿ ਵੀ ਯੂ ਵਾਂਟ ਟੂ ਜੁਆਇਨ ਫਿਲਮ ਮੇਕ ਨਸੀਰ ਨੇ ਜੁਆਇਨ ਕਰ ਲਿਆ ਸੀ ਤੇ ਉਹ ਕਹਿੰਦਾ ਇਹ ਗੱਲ ਹੀ ਕੁਛ ਨਹੀਂ 300 ਰੁਪਏ ਮਹੀਨਾ ਹੈ 2 ਸਾਲ ਲਈ ਮੈਂ ਦੇ ਦਿੰਦਾ ਬਾਅਦ 'ਚ ਮੋੜ ਦੂੰ ਅਤੇ ਉਹ ਜੀ ਮੀਂਹ ਪੈ ਰਿਹਾ ਸੀ ਮੇਰੇ ਉੱਥੇ ਆਏ ਜਿੱਥੇ ਮੈਂ ਰਹਿੰਦਾ ਸੀ ਪੰਜਾਬ ਸਟੇਟ 'ਚ ਦਿੱਲੀ ਅਤੇ ਆਏ ਆ ਕੇ ਤਾਰੀਫ ਕੀਤੀ ਪਲੇ ਦੀ ਤੂੰ ਫਿਲਮ ਇੰਸਟੀਚਿਊਟ ਜੁਆਇਨ ਕਰਨਾ ਚਾਹੁੰਦਾ ਹਾਂ ਸੋਚਦਾ ਤਾਂ ਦੇਖਦੇ ਹਾਂ ਕਹਿੰਦੇ ਨਹੀਂ ਮੈਨੂੰ ਪਤਾ ਲੱਗ ਗਿਆ ਅਤੇ ਆਹ ਮੇਰੀ ਔਫਰ ਹੈ ਅਤੇ ਮੈਂ ਥੋੜ੍ਹਾ ਜਿਹਾ ਆਈ ਫੈਲਟ ਅ ਲਿਟਲ ਔਕਵਰਡ ਕਿਹਾ ਸਟ੍ਰੇਂਜਰ ਬੰਦੇ ਤੋਂ ਪੈਸੇ ਫਿਰ ਨਹੀਂ ਲੈਂਦੇ ਵੀ ਕਿਹਾ ਉਹਨੇ ਕਿਹਾ ਵੀ ਤੂੰ ਯੂ ਕੈਨ ਟੇਕ ਇਟ ਐਜ਼ ਅ ਲੋਨ ਬਾਅਦ 'ਚ ਤੂੰ ਯੂ ਨੋ ਯੂ ਰਿਟਰਨ ਇਟ ਇਟਸ ਕੁਐਸਚਨ ਆਫ ਐਂਡ ਯੂ ਕੈਨ ਅਫੋਰਡ ਇਟ ਮੈਂ ਕਿਹਾ ਠੀਕ ਹੈ ਅਤੇ ਉਹ ਬੰਦਾ ਕਹਿੰਦਾ ਸਿਲਟ ਪੀਣਾ ਮੈਂ ਕਿਹਾ ਕਦੇ ਕਦੇ ਪੀਣਾ ਅਤੇ ਉਹਨੇ ਇੱਕ 555 ਦੀ ਡੱਬੀ ਮੈਨੂੰ ਚੜਾਈ 300 ਰੁਪਏ ਐਡਵਾਂਸ ਕਹਿੰਦਾ ਪਹਿਲੀ ਇੰਸਟਾਲਮੈਂਟ ਹੋ ਗਈ ਤੂੰ ਅਪਲਾਈ ਕਰ ਮੈਂ ਅਪਲਾਈ ਕਰਤਾ ਮੈਂ ਪਹੁੰਚ ਗਿਆ ਸਿਲੈਕਟ ਹੋ ਗਿਆ ਮਹੀਨਾ ਮੈਂ ਉਹਨੂੰ ਚਿੱਠੀ ਪਾਤੀ ਮੈਂ ਸਿਲੈਕਟ ਹੋ ਗਿਆ ਮੈਂ ਇੱਥੇ ਮਹੀਨਾ ਲੰਘ ਗਿਆ ਬੰਦੇ ਦਾ ਮੈਨੂੰ ਆਰਡਰ ਨਹੀਂ ਆਇਆ ਮੈਂ ਕਿਹਾ ਯਾਰ ਇਹ ਤਾਂ ਗੱਲ ਮੈਂ ਕੀ ਕਰੀਏ ਯਾਰ ਫਿਰ ਮੈਂ ਉਹਨੂੰ ਇੱਕ ਚਿੱਠੀ ਹੋਰ ਐਵੇਂ ਕਿ ਮੈਂ ਠੀਕ ਠਾਕ ਹੈ ਤੁਸੀਂ ਕਿਵੇਂ ਹੋ ਮਤਲਬ ਪੈਸੇ ਦੀ ਕੋਈ ਗੱਲ ਨਹੀਂ ਅਤੇ ਫਿਰ ਉਹ ਬੰਦੇ ਦੀ ਚਿੱਠੀ ਆਈ ਕਹਿੰਦੇ ਰਿਸੀਵ ਯੋਰ ਲੈਟਰ ਸੈਕਿੰਡਸ ਅਗੋ ਟਾਈਪ ਕੀਤਾ ਹੋਇਆ ਵਧੀਆ ਜਿਹਾ ਲੈਟਰ ਵਿੱਚ ਵੱਡੇ ਵੱਡੇ ਨਾਂ ਬਿਸਮਾਰ ਕੇ ਉਹ ਚੜਾਤਾ ਮੈਨੂੰ ਉਹਨੇ ਅਤੇ ਹੁਣ ਮੈਨੂੰ ਯਾਦ ਆਉਂਦਾ ਕਿ ਬਿਸਮਾਰ ਗਿਆ ਇਸ ਲਈ ਕਿਹਾ ਜੀ ਕਿ ਤੂੰ ਹੁਣ ਰਗੜੇ ਖਾ ਬੰਦੇ ਰਗੜੇ ਖਾ ਕੇ ਉੱਪਰ ਆਉਂਦੇ ਹੁੰਦੇ ਅਤੇ ਤੂੰ ਮੇਰੇ ਤੋਂ ਨਾ ਕੁਛ ਪਾਲ ਅਤੇ ਐਨੀਵੇ ਮੈਂ ਸਮਝ ਨਹੀਂ ਆਈ ਮੈਨੂੰ ਚੰਗੀ ਤਰ੍ਹਾਂ ਫਿਰ ਮੈਂ ਨਸੀਰ ਨੂੰ ਦਿਖਾਇਆ ਨਸੀਰ ਕਹਿੰਦਾ ਭੁੱਲ ਗਿਆ ਤੂੰ ਆਸ ਛੱਡ ਦੇ ਉੱਧਰੋਂ ਅਤੇ ਹੁਣ ਤੂੰ ਕੁਛ ਹੋਰ ਸੋਚ ਪਰ ਉਸ ਬੰਦੇ ਦਾ ਮੈਨੂੰ ਹੁਣ ਇਹ ਲੱਗਦਾ ਕਿ ਯਾਰ ਉਸ ਬੰਦੇ ਨੇ ਧੱਕਾ ਤਾਂ ਦਿੱਤਾ ਮੈਨੂੰ ਉਹ ਇੱਕ ਕਾਰਨ ਹੋ ਗਿਆ ਮੈਨੂੰ ਉੱਥੇ ਪਹੁੰਚਾਤਾ ਉਹਨੇ ਬਾਕੀ ਟਾਈਮ ਤਾਂ ਲੰਘ ਹੀ ਜਾਂਦਾ ਲੰਘ ਗਿਆ ਪਰ ਔਖ ਹੋਈ ਉਹ ਪਹਿਲੇ ਸਾਲ ਫਿਰ ਮੈਨੂੰ ਪੰਜਾਬ ਗਵਰਨਮੈਂਟ ਨੇ ਵੀ ਵਜ਼ੀਫਾ ਮੈਂ ਅਪਲਾਈ ਕੀਤਾ ਉਹਨਾਂ ਨੇ ਸੈਂਕਸ਼ਨ ਕਰਤਾ ਪਰ ਉਹਨਾਂ ਦਾ ਆਇਆ ਉਦੋਂ ਜਦੋਂ ਮੈਂ ਫਿਲਮ ਇੰਸਟੀਚਿਊਟ ਪਾਸ ਕਰ ਗਿਆ ਫਿਰ ਉਹ ਇਕੱਠਾ ਮਿਲ ਗਿਆ ਫਿਰ ਮੈਂ ਕਿਹਾ ਚੱਲ ਇਹ ਵੀ ਵਧੀਆ ਫਿਰ ਮੈਂ ਬੰਬੇ ਉਹਦੇ ਲਈ ਮੈਨੂੰ ਸ਼ੁਰੂ 'ਚ ਉਹ ਕੰਮ ਆਇਆ ਅਤੇ ਉਹ ਪਰ ਉਸ ਦੌਰਾਨ ਨਹੀਂ ਮਿਲਿਆ 150 ਰੁਪਏ ਮਹੀਨਾ ਸੀਗਾ ਉਹਨਾਂ ਉੱਥੇ ਫਿਰ ਬਸ ਨਸੀਰ ਸੀਗਾ ਇੱਕ ਦੋ ਹੋਰ ਦੋਸਤ ਸੀਗੇ ਹੈ ਕੁਛ 5-6 ਮਹੀਨੇ ਆ ਲੰਘੇ ਫਿਰ ਉਸ ਤੋਂ ਬਾਅਦ ਗਿਰੀਸ਼ ਨੂੰ ਪਤਾ ਲੱਗਿਆ ਕਿ ਬਹੁਤ ਔਖੀ ਉਸ 'ਚ ਫਿਰ ਉਹਨੇ ਮੇਰੇ ਫਾਦਰ ਨੇ ਸ਼ਾਇਦ ਕੁਛ 500-700 ਰੁਪਏ ਭੇਜੀ ਸੀ ਉਹਨਾਂ ਕੋਲ ਵਿਚਾਰਾਂ ਕੋਲ ਹੈ ਨਹੀਂ ਸੀ ਅਤੇ ਫਿਰ ਗਿਰੀਸ਼ ਨੇ ਮੈਨੂੰ ਬੁਲਾ ਕੇ ਕਿਹਾ ਕਿ ਬਈ ਹਾਲਾਂਕਿ ਵੀ ਵਰ ਨੋਟ ਸਪੋਜ਼ ਟੂ ਵਰਕ ਆਊਟਸਾਈਡ ਜਦੋਂ ਸਟੂਡੈਂਟ ਪਰ ਗਿਰੀਸ਼ ਨੇ ਔਫਿਸ 'ਚ ਬੁਲਾ ਕੇ ਮੈਨੂੰ ਕਿਹਾ ਕਿ ਬੀਵੀ ਕਾਰਨ ਦੀ ਫਿਲਮ ਬਣਾ ਰਿਹਾ ਛੁੱਟੀਆਂ 'ਚ ਜਦੋਂ ਤੈਨੂੰ ਛੁੱਟੀਆਂ ਹੋਣੀਆਂ ਕੀ ਕਰੇਗਾ ਛੁੱਟੀਆਂ 'ਚ ਮੈਂ ਕਿਹਾ ਜੀ ਆਪਣਾ ਦਿੱਲੀ ਜਾਊਂਗਾ ਉੱਥੇ ਕੁਛ ਨਾਟਕ ਨੂਟਕ ਕਰਾਂਗੇ ਕਹਿੰਦੇ ਨਹੀਂ ਆ ਫਿਲਮ ਹੈ ਚਿਲਡਰਨ ਫਿਲਮ ਅਤੇ ਤੈਨੂੰ ਕੋਈ ਪੈਸੇ ਵੀ ਮਿਲ ਜਾਣਗੇ ਮੈਂ ਕਿਹਾ ਜੀ ਫਿਰ ਤਾਂ ਬਹੁਤ ਵਧੀਆ ਅਤੇ ਫਿਰ ਮੈਂ ਬੈਂਗਲੋਰ ਸ਼ੂਟਿੰਗ ਸੀ ਮੈਸੂਰ ਬੈਂਗਲੋਰ ਉੱਥੇ ਗਿਆ ਉੱਥੋਂ ਮੈਨੂੰ ਕੁਛ 3,500 ਰੁਪਇਆ ਉੱਥੋਂ ਮਿਲਿਆ ਫਿਰ ਮੇਰਾ ਪੂਰਾ ਸਾਲ ਉਹਦੇ ਨਾਲ ਲੰਘ ਗਿਆ ਅਤੇ ਐ ਸੀਗਾ ਫਿਲਮ ਇੰਸਟੀਚਿਊਟ ਦੀ ਕਹਾਣੀ ਅਤੇ ਜਦੋਂ ਤੁਸੀਂ ਬੰਬੇ ਆ ਗਏ ਤੁਸੀਂ ਤੁਹਾਨੂੰ ਆਕਰੋਸ਼ ਚੱਲ ਗਏ ਅਤੇ ਪਹਿਲੀ ਗੱਲ ਤਾਂ ਮੈਂ ਵੇਖ ਰਿਹਾ ਤੁਸੀਂ ਜਿਹੜੀਆਂ ਜ਼ਿਆਦਾ ਫਿਲਮਾਂ ਕੀਤੀਆਂ ਆਰਟ ਫਿਲਮਾਂ ਕੀਤੀਆਂ ਜਿਹਨੂੰ ਆਰਟ ਫਿਲਮਾਂ ਕਹਿੰਦੇ ਆਰਟ ਫਿਲਮਾਂ ਹੁੰਦੀਆਂ ਕੀ ਹੈ ਕੀ ਡੈਫੀਨੇਸ਼ਨ ਤੁਹਾਨੂੰ ਪੁੱਛੋ ਆਰਟ ਫਿਲਮਾਂ ਐਕਚੁਅਲੀ ਟਰਮ ਜਿਹੜੀ ਹੈ ਇਹ ਇਜਾਦ ਕੀਤੀ ਹੈ ਮੀਡੀਆ ਨੇ ਮੀਡੀਆ ਤਾਂ ਕੁਛ ਵੀ ਹੁਣ ਰਾਜੀਵ ਗਾਂਧੀ ਨੇ ਥੋੜ੍ਹੀ ਕਿਹਾ ਸੀ ਮੈਂ ਮਿਸਟਰ ਕਲੀਨ ਹੈ ਮੀਡੀਆ ਨੇ ਕਿਹਾ ਨਾ ਕਿ ਮਿਸਟਰ ਕਲੀਨ ਉਹਨੂੰ ਖਿਤਾਬ ਦਿੱਤਾ ਉਸ ਝੇਲਦਾ ਰਹੇ ਆਪਣਾ ਪਿੱਠ 'ਤੇ ਲੱਦੀ ਫਿਰਦਾ ਰਹੇ ਚੱਲ ਅਤੇ ਇਹ ਆਰਟ ਫਿਲਮ ਦਾ ਜਿਹੜਾ ਕੋਨਸੈਪਟ ਹੈ ਇਹਨਾਂ ਨੇ ਕਿਉਂਕਿ 50-60 'ਚ ਆਪਣਾ ਬਹੁਤ ਵਧੀਆ ਸਿਨੇਮਾ ਸੀ ਸੋਸ਼ਲੀ ਰੈਲੇਵੈਂਟ ਫਿਲਮਾਂ ਵੀ ਉਹਦੇ 'ਚ ਮਿਊਜ਼ਿਕ ਵੀ ਹੈ ਗਾਣੇ ਵੀ ਹੈ ਪਰ ਥੋਟ ਪ੍ਰੋਵੋਕਿੰਗ ਫਿਲਮ ਸੀ ਅਤੇ ਉਦੋਂ ਕੋਈ ਇਹ ਡੈਫੀਨੇਸ਼ਨ ਨਹੀਂ ਸੀ ਕਿ ਜੀ ਵੀ ਆਪਣਾ ਬਿਮਲ ਰਾਏ ਜਿਹੜਾ ਉਹ ਆਰਟ ਫਿਲਮ ਮੇਕਰ ਹੈ ਅਤੇ ਸ਼ਕਤੀ ਸਾਮੰਤ ਜਿਹੜਾ ਉਹ ਕਮਰਸ਼ੀਅਲ ਫਿਲਮ ਮੇਕਰ ਹੈ ਐਂ ਤਾਂ ਨਹੀਂ ਕਹਿੰਦੇ ਸੀ ਚੰਗੀ ਅਤੇ ਮਾੜੀ ਫਿਲਮ ਕਹਿੰਦੇ ਸੀਗੇ ਆਹ ਫਿਲਮ ਬਹੁਤ ਚੰਗੀ ਆਹ ਠੀਕ ਨਹੀਂ ਇਹ ਸੀਗਾ ਅਤੇ ਫਿਰ ਇਹ ਟਰਮ ਮੇਰਾ ਖਿਆਲ ਹੈ 70s 'ਚ ਉਹਨਾਂ ਨੇ ਯਾਦ ਕੀਤੀ ਪਰ ਹੁਣ ਕਿਉਂਕਿ ਇਹ ਟਰਮ ਬੋਲੀ ਜਾਂਦੀ ਹੈ ਇਸ ਕਰਕੇ ਉਹਦੀ ਡੈਫੀਨੇਸ਼ਨ ਵੀ ਬਣਾ ਲਈ ਸੀ ਕਿ ਬਈ ਇਹਨਾਂ ਜਿਹੜੀ ਚੀਜ਼ ਸਾਡੇ ਅੱਜ ਦੇ ਹਾਲਾਤ 'ਤੇ ਚਾਹੇ ਉਹ ਵਿਅੰਗ ਕਰਦੀ ਹੋਵੇ ਚਾਹੇ ਉਹਦੇ ਬਾਰੇ 'ਚ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੋਵੇ ਉਹ ਫਿਲਮ ਜਿਹੜੀ ਹੈ ਉਹ ਆਰਟ ਫਿਲਮ ਹੈ ਅਤੇ ਜਿਹੜੀ ਫਿਲਮ ਜਿਵੇਂ ਸਾਬਣ ਵੇਚਦੇ ਤੇਲ ਵੇਚਦੇ ਆ ਮੂੰਗਫਲੀ ਵੇਚਦੇ ਆ ਜੇ ਉਹ ਕਿਉਂਕਿ ਉਹਦਾ ਮਕਸਦ ਸਿਰਫ ਪੈਸੇ ਬਣਾਉਣਾ ਹੁੰਦਾ ਉਹ ਫਿਲਮ ਨੂੰ ਕਮਰਸ਼ੀਅਲ ਫਿਲਮ ਕਹਿ ਲੈਂਦੇ ਜੋ ਕੰਜ਼ਿਊਮਰਿਜ਼ਮ 'ਚ ਵਿਸ਼ਵਾਸ ਰੱਖਦੀ ਹੋਵੇਗਾ ਜੀ ਅਸੀਂ ਤਾਂ ਭੈੜੇ ਗਾਣੇ ਇਸ ਕਰਕੇ ਦਿਖਾਉਂਦੇ ਹਾਂ ਕਿ ਬੰਦੇ ਨੂੰ ਪਸੰਦ ਆਉਂਦੇ ਅਸੀਂ ਕੈਬਰੇ ਰੱਖਦੇ ਹਾਂ ਕਿ ਉਹ ਲੋਕਾਂ ਨੂੰ ਪਸੰਦ ਆਉਂਦਾ ਤੁਸੀਂ ਉਹਦਾ ਜਵਾਬ ਦੇ ਦਿੱਤਾ ਇਸ ਸਵਾਲ ਦਾ ਜਿਹੜਾ ਮੈਂ ਪੁੱਛਣਾ ਥੋੜ੍ਹੇ ਜਿਹੇ ਤੁਸੀਂ ਜ਼ਿਆਦਾ ਕੰਮ ਆਰਟ ਫਿਲਮਾਂ 'ਚ ਕੀਤਾ ਤੁਹਾਡੀ ਆਪਣੀ ਚੋਇਸ ਸੀ ਜਾਂ ਇੰਡਸਟਰੀ ਦਾ ਸਟੈਂਡਰਡ ਜਾਂ ਕੁਛ ਇੱਦਾਂ ਸੀ ਜਿਹਦੇ ਕਰਕੇ ਤੁਹਾਨੂੰ ਆਰਟ ਫਿਲਮਾਂ ਕਰਨੀਆਂ ਪਈਆਂ ਨਹੀਂ ਚੋਇਸ ਹੀ ਸੀਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਫਿਲਮ ਇੰਸਟੀਚਿਊਟ ਜਦੋਂ ਮੈਂ ਗਿਆ ਉਹ ਮੈਂ ਇਹੀ ਸੋਚ ਕੇ ਗਿਆ ਸੀਗਾ ਕਿ ਮੈਂ ਰਿਸ਼ੀਕੇਸ਼ ਮੁਖਰਜੀ ਗੁਲਜ਼ਾਰ ਯੂਨੋ ਬਾਸ਼ੂ ਚੈਟਰਜੀ ਬਾਸ਼ੂ ਭੱਟਾਚਾਰਿਆ ਸ਼ਾਮ ਬੈਨੇਗਲ ਇਹੋ ਜਿਹਾ ਗੋਬਿੰਦ ਰਾਣੀ ਤਾਂ ਉਦੋਂ ਬਣਾਉਂਦਾ ਨਹੀਂ ਸੀ ਫਿਲਮ ਮਤਲਬ ਹੀ ਵਾਜ਼ ਜਸਟ ਅ ਕੈਮਰਾਮੈਨ ਅਤੇ ਮੈਂ ਕਿਹਾ ਇਹ ਬੰਦਿਆਂ ਦੀਆਂ ਫਿਲਮਾਂ 'ਚ ਦੈਟ ਵਾਜ਼ ਦੀ ਆਈਡੀਆ ਜਿਹਦੇ ਨਾਲ ਮੈਂ ਗਿਆ ਫੋਰਚੂਨੇਟਲੀ ਅਸੀਂ ਇਸ ਟਾਈਮ 'ਤੇ ਪਹੁੰਚੇ ਮੈਂ ਨਸੀਰ ਜਦੋਂ ਇਹ ਸਿਨੇਮਾ ਮਤਲਬ ਉੱਠ ਰਿਹਾ ਸੀ ਅਤੇ ਇਸ ਕਰਕੇ ਫਿਰ ਅਸੀਂ ਬੋਥ ਆਫ ਅਸ ਪ੍ਰੈਕਟੀਕਲੀ ਵਿਦ ਐਵਰੀ ਗੁੱਡ ਫਿਲਮ ਮੇਕਰ ਆਫ ਦ ਕੰਟਰੀ ਅੱਛਾ ਇਹ ਸੋਚ ਮਤਲਬ ਤੁਸੀਂ ਟਰੇਸ ਕਰ ਸਕਦੇ ਕਿੱਥੋਂ ਆਈ ਮਤਲਬ ਵੀ ਇਸ ਕਿਸਮ ਦੇ ਥੀਏਟਰ 'ਚ ਜਾਂ ਇਸ ਕਿਸਮ ਦੇ ਫਿਲਮ 'ਚ ਕੰਮ ਕਰਨਾ ਸੋਚ ਤਾਂ ਮੈਨੂੰ ਲੱਗਦਾ ਸਾਡੀ ਬਚਪਨ ਤੋਂ ਹੀ ਆਈ ਬਚਪਨ ਤੋਂ ਮਤਲਬ ਮੇਰੀ ਹੋਬੀ ਹੁੰਦੀ ਸੀ ਜਦੋਂ ਮੈਂ ਸਕੂਲ 'ਚ ਸੀਗਾ ਕਾਲਜ 'ਚ ਵੀ ਸੀਗਾ ਇੱਕ ਤਾਂ ਮਤਲਬ ਪਿੰਡ ਜਦੋਂ ਸੀਗੇ ਉੱਥੋਂ ਉੱਥੇ ਪਿੰਡ 'ਚ ਤਾਂ ਕੋਈ ਸਿਨੇਮਾ ਨਹੀਂ ਸੀ ਮਤਲਬ ਓਕੇਜ਼ਨਲੀ ਮਤਲਬ ਹਾਈ ਸਕੂਲ ਤੱਕ ਮੈਂ ਸ਼ਾਇਦ ਮੁਸ਼ਕਿਲ ਨਾਲ 10-12 ਫਿਲਮਾਂ ਦੇਖੀਆਂ ਹੋਣਗੀਆਂ ਦਸਵੀਂ ਤੱਕ ਦਸਵੀਂ ਤੋਂ ਬਾਅਦ ਫਿਰ ਜ਼ਿਆਦਾ ਦੇਖਣੀਆਂ ਸ਼ੁਰੂ ਕਰਤੀਆਂ ਕਿਉਂਕਿ ਸ਼ਹਿਰ ਪਹੁੰਚ ਗਏ ਅਤੇ ਸਿਨੇਮੇ ਸੀਗੇ ਤਿੰਨ ਸਿਨੇਮੇ ਸੀ ਪਟਿਆਲੇ ਹੁਣ ਤਾਂ ਹੋਰ ਵੀ ਜ਼ਿਆਦਾ ਨੇ ਪਰ ਅੱਛਾ ਚੰਗੀਆਂ ਫਿਲਮਾਂ ਵੀ ਚੰਗੀਆਂ ਫਿਲਮਾਂ ਹੁੰਦੀਆਂ ਸੀ ਅਤੇ ਉਹ ਫਿਲਮਾਂ ਕੁਛ ਨਾ ਕੁਛ ਸੋਚ ਜ਼ਰੂਰ ਦਿਮਾਗ 'ਚ ਪਾਉਂਦੀਆਂ ਸੀ ਅਤੇ ਹਰ ਫਿਲਮ ਤੋਂ ਬਾਅਦ ਮੈਂ ਕੁਛ 2 ਘੰਟੇ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਆਪਣਾ ਸਾਈਕਲ ਚੱਕਿਆ ਕਿਸੇ ਯੂਨੋ ਸੜਕ 'ਤੇ ਖੜ੍ਹੇ 1/2 ਘੰਟਾ ਜਾਂ ਚਾਹ ਦੀ ਦੁਕਾਨ 'ਤੇ ਚਾਹ ਪੀ ਰਿਹਾ ਤਾਂ ਵੀ ਅਤੇ ਜਿਹੜੀ ਸੜਕ 'ਤੇ ਡਿਸਪੈਰਿਟੀ ਦਿਖਦੀ ਸੀ ਕੋਈ ਤੁਹਾਨੂੰ ਲੰਗੜਾ ਲੂਲਾ ਦਿਖਿਆ ਜਾਂ ਕੋਈ ਤੁਹਾਨੂੰ ਗਰੀਬ ਆਦਮੀ ਦਿਖਿਆ ਅਤੇ ਉੱਧਰੋਂ ਮੋਟਰ ਵੀ ਚੱਲ ਰਹੀ ਹੈ ਇਹ ਜਿਹੜੀ ਡਿਸਪੈਰਿਟੀਜ਼ ਹੈ ਇਹ ਦਿਮਾਗ ਨੂੰ ਕਚੋਟਦੀਆਂ ਸੀ ਅਤੇ ਇੱਕ ਲੁਧਿਆਣੇ 'ਚ ਫੇਵਰੇਟ ਬ੍ਰਿਜ ਹੈ ਮੇਰਾ ਰੇਲਵੇ ਲਾਈਨ 'ਤੇ ਜਿਹੜਾ ਸਿਵਲ ਲਾਈਨ ਨੂੰ ਅਤੇ ਇੱਧਰਲੇ ਪਾਸੇ ਨੂੰ ਜੋੜਦਾ ਅਤੇ ਉਸ ਪੁਲ 'ਤੇ ਜਾ ਕੇ ਖੜ੍ਹਾ ਹੋ ਜਾਂਦਾ ਸੀ ਪੁਲ 'ਤੇ ਬਹੁਤ ਸਾਰੇ ਭਿਖਾਰੀ ਬਹਿੰਦੇ ਹੁੰਦੇ ਸੀ ਬੰਦੇ ਚੜ੍ਹ ਰਹੇ ਉੱਤਰ ਰਹੇ ਕੋਈ ਉੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਕੋਈ ਛੋਟੇ ਛੋਟੇ ਜਵਾਕ ਸਾਈਕਲ ਕ੍ਰੋਸ ਕਰਾਉਂਦੇ ਹੁੰਦੇ ਸੀ ਉੱਚਾ ਪੁਲ ਉਹ ਮੋਢੇ 'ਤੇ ਸਾਈਕਲ ਰੱਖ ਕੇ ਉਹ 5 ਪੈਸੇ ਲੈਂਦੇ ਸੀ ਜਾਂ ਕੁਛ 2 ਪੈਸੇ ਲੈਂਦੇ ਸੀ ਉਹ ਮੋਢੇ 'ਤੇ ਸਾਈਕਲ ਚੱਕ ਕੇ ਬਾਊ ਦਾ ਦੂਜੇ ਪਾਸੇ ਰੱਖ ਜਾਂਦੇ ਸੀ ਅਤੇ ਉਹ ਉਹਨਾਂ ਦੀ ਇਨਕਮ ਸੀਗੀ ਹੈ ਨਾ ਇਹੋ ਜਿਹੇ ਚੀਜ਼ਾਂ ਨੂੰ ਦੇਖ ਕੇ ਸ਼ਾਇਦ ਉਸ ਤੋਂ ਪਹਿਲਾਂ ਕਿਉਂਕਿ ਮੈਂ ਆਪ ਵੀ ਕੁਛ ਫਾਦਰ ਕਿਸੇ ਕੇਸ 'ਚ ਇਨਵੋਲਵ ਹੋ ਗਏ ਸੀ ਅਤੇ ਕੁਛ ਮਹੀਨੇ ਜੇਲ੍ਹ 'ਚ ਰਹੇ ਫਿਰ ਬਾਅਦ 'ਚ ਬਰੀ ਵਰੀ ਹੋ ਗਏ ਸੀ ਪਰ ਉਹ 6 ਮਹੀਨੇ ਬੜੇ ਔਖੇ ਸੀ ਉਦੋਂ ਮੈਂ ਅਤੇ ਮੇਰਾ ਭਰਾ ਦੋਵੇਂ ਮੈਂ ਬਹੁਤ ਛੋਟਾ ਸੀ ਛੋਟਾ ਮਤਲਬ ਮੈਂ ਹੋਊਂਗਾ 7 ਸਾਲ ਦਾ ਸ਼ਾਇਦ ਅਤੇ ਮੈਂ ਚਾਹ ਦੀ ਦੁਕਾਨ 'ਤੇ ਭਾਂਡੇ ਧੋਂਦਾ ਸੀ ਤਾਂ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨਾ ਫਿਰ ਮਦਰ ਦੇ ਹਾਲਾਤ ਦੇਖੇ ਉਸ ਵੇਲੇ ਫਾਦਰ ਜੇਲ੍ਹ 'ਚ ਨੇ ਮਦਰ ਜਾਂਦੀ ਸੀ ਮਿਲਣ ਕੋਰਟ 'ਚ ਗਏ ਯੂ ਕੁਡਨਟ ਅਫੋਰਡ ਅ ਲਾਇਰ ਮਾਂ ਮੈਨੂੰ ਲੈ ਗਈ ਉਹਦੇ ਜੱਜ ਦੇ ਘਰ ਕਿ ਜੀ ਦੇਖੋ ਮੇਰੇ ਨਿੱਕੇ ਜਿਹੇ ਬੱਚੇ ਜੱਜ ਸਾਹਿਬ ਨੂੰ ਕੁਛ ਕਹੋ ਇਹ ਉਹ ਮੈਨੂੰ ਯਾਦ ਹੈ ਉਹਨੇ ਮੈਂ ਉਹਨੂੰ ਆਪਣਾ ਦੁਪੱਟਾ ਜਿਹਾ ਫੜ ਕੇ ਖਿੱਚਿਆ ਮੈਂ ਭੁੱਖ ਲੱਗੀ ਹੈ ਅਤੇ ਉਹ ਜੱਜ ਦੀ ਜਨਾਨੀ ਨੇ ਸੁਣ ਲਿਆ ਉਹ ਅੰਦਰ ਗਈ ਜਾ ਕੇ 2 ਰੋਟੀਆਂ ਗੁੜ ਦੀ ਡਲੀ ਉੱਪਰ ਰੱਖ ਕੇ ਤਾਂ ਇਹ ਸਾਰੇ ਜਿਹੜੇ ਇਮੇਜਿਸ ਨੇ ਨਾ ਇਹ ਇਹਨਾਂ ਨੇ ਅੰਦਰ ਸੋਚ ਪੈਦਾ ਕੀਤੀ ਹੋਊਗੀ ਫਿਰ ਉਸ ਤੋਂ ਬਾਅਦ ਫਿਰ ਪਟਿਆਲੇ 'ਚ ਜਿਵੇਂ ਮਾਹੌਲ ਜਿਵੇਂ ਮੈਂ ਮਤਲਬ ਮੈਨੂੰ ਇੰਨੇ ਚੰਗੇ ਦੋਸਤ ਮਿਲਿਆ ਜ਼ਿੰਦਗੀ 'ਚ ਠੀਕ ਹੈ ਉਹਦੇ 'ਚ ਕੁਛ ਮੇਰਾ ਵੀ ਹਿੱਸਾ ਹੋਊਗਾ ਕਿ ਮੈਂ ਚੰਗੇ ਦੋਸਤਾਂ ਕੋਲ ਗਿਆ ਪਰ ਮੈਂ ਇੰਨਾ ਸਿੱਖਿਆ ਦੋਸਤਾਂ ਔਰ ਮੈਂ ਉਸ ਹਿਸਾਬ ਨਾਲ ਬਹੁਤ ਖੁਸ਼ਕਿਸਮਤ ਰਿਹਾ ਕਿ ਬੰਦੇ ਵਧੀਆ ਮਿਲਦੇ ਗਏ ਮੈਨੂੰ ਪਟਿਆਲੇ 'ਚ ਵੀ ਜਿਵੇਂ ਚਾਹੇ ਉਹ ਪ੍ਰੋਫੈਸਰ ਸੀਗੇ ਪਰ ਇੱਕ ਚੀਜ਼ ਉਹਨਾਂ ਨੂੰ ਵੀ ਸ਼ਾਇਦ ਮੇਰੇ 'ਚ ਚੰਗੀ ਲੱਗਦੀ ਸੀਗੀ ਕਿ ਬਈ ਬੰਦਾ ਮਿਹਨਤੀ ਹੈ ਬੰਦਾ ਠੀਕ ਹੈ ਕਾਲਜ ਦਾ ਸਟੂਡੈਂਟ ਹੈ ਪਰ ਫਿਰ ਵੀ ਜਿਵੇਂ ਬਾਕੀ ਜਵਾਕ ਇਲਤਾਂ ਕਰਦੇ ਹੈ ਅਮੀਰ ਘਰਾਂ ਦੇ, ਅਤੇ ਕੰਮ ਵੀ ਕਰਦਾ ਹੈ, ਪੜ੍ਹਦਾ ਵੀ ਹੈ, ਅਤੇ ਸ਼ਰਾਰਤਾਂ ਵੀ ਨਹੀਂ ਕਰਦਾ ਹੈ, ਇਹ ਸਾਰੀਆਂ ਚੀਜ਼ਾਂ ਦਾ ਵੀ ਅਸਰ ਹੁੰਦਾ ਹੋਊਗਾ ਅਤੇ ਉਹ ਅਟਰੈਕਟ ਕਰਦਾ ਹੋਊਗਾ। ਜੇ ਟਿਵਾਣਾ ਸਾਹਿਬ ਮਿਲੇ ਉਹਨਾਂ ਨਾਲ ਵੀ ਜਿਹੋ ਜਿਹੇ ਪਲੇਸ ਕੀਤੇ, ਰੱਤਾ ਸਾਲੂ ਜਾਂ ਅਧੂਰੇ ਸਪਨੇ, ਚਮਕੌਰ ਦੀ ਗੜੀ, ਬਹੁਤ ਚੰਗੇ ਚੰਗੇ ਪਲੇਸ, ਫਾਦਰ ਸਟੇਨਬਰਗ ਦਾ ਹਿੰਦੀ 'ਚ ਕੀਤਾ, ਅਤੇ ਇਹਨਾਂ ਚੀਜ਼ਾਂ ਨਾਲ ਸੋਚ ਵੱਧਦੀ ਗਈ ਹੋਊਗੀ, ਫਿਰ ਉਹ ਪੁਖਤਾ ਹੁੰਦੀ ਗਈ, ਫਿਰ ਅਲਕਾਜ਼ੀ ਨੂੰ ਮਿਲ ਪਏ। ਇਸ ਸਮੇਂ ਦੌਰਾਨ ਕੋਈ ਤੁਸੀਂ ਥੀਏਟਰ ਦਾ ਆਪਣਾ ਕੋਈ ਸਾਹਿਤ ਸੁਹਿਤ ਵੀ ਪੜ੍ਹਦੇ ਰਹੇ ਜਿਹੜਾ ਕਈ ਵਾਰੀ ਨਾਵਲ? ਫਰੈਂਕਲੀ ਮੈਂ ਸਾਹਿਤ ਜ਼ਿਆਦਾ ਨਹੀਂ ਪੜ੍ਹਿਆ, ਮਤਲਬ ਇਸ ਪਾਸਿਓਂ ਮੈਂ ਥੋੜ੍ਹਾ ਜਿਹਾ ਕਮਜ਼ੋਰ ਰਿਹਾ, ਪਰ ਇੱਕ ਚੀਜ਼ ਚੰਗੀ ਰਹੀ ਹੈ ਕਿ ਮੈਂ ਸੁਣਦਾ ਰਿਹਾ ਲੋਕਾਂ, ਇਹੋ ਜਿਹੀ ਸੰਗਤ 'ਚ ਬੈਠਦਾ ਰਿਹਾ ਜਿਨ੍ਹਾਂ ਨੇ ਪੜ੍ਹਿਆ ਹੋਇਆ। ਹੁਣ ਮੈਂ ਗੱਲ ਕਰ ਸਕਦਾ, ਕਮਿਊਨਿਜ਼ਮ 'ਤੇ ਵੀ ਕਰ ਸਕਦਾ ਹਾਂ, ਯਾਰ ਯੂਨੋ ਬੇਸਿਕਲੀ ਰਾਈਟਰਸ ਦਾ ਵੀ ਪਤਾ ਹੈ। ਹੁਣ ਮੈਂ ਪੜ੍ਹਿਆ ਨਹੀਂ ਪਰਸਾ, ਪਰ ਤੁਸੀਂ ਮੈਨੂੰ ਕਹਾਣੀ ਦੱਸਤੀ ਉਹਦੀ, ਅਤੇ ਉਹ ਦਿਮਾਗ 'ਚ ਬਹਿ ਗਈ ਯਾਰ ਇਹੋ ਜਿਹੇ ਬੰਦੇ 'ਤੇ। ਪਰ NSD 'ਚ ਜਦੋਂ ਸੀਗਾ ਉਦੋਂ ਮੈਂ ਥੋੜ੍ਹੀ ਜਿਹੀ ਥੋੜ੍ਹਾ ਪੜ੍ਹਿਆ, ਬਾਕੀ ਜ਼ਿਆਦਾ ਪੜ੍ਹਾਈ ਮੈਗਜ਼ੀਨਸ, ਆਰਟੀਕਲ, ਇਹੋ ਜਿਹੀਆਂ ਚੀਜ਼ਾਂ। ਪਰ ਇੱਕ ਜਿਹੜਾ ਸੀਰੀਅਸ ਅਟੈਂਪਟ ਸਾਹਿਤ ਪੜ੍ਹਨ ਵਾਲੀ ਹੈ, ਉਹ ਘਾਟ ਹਲੇ ਵੀ ਹੈ, ਉਹ ਮਹਿਸੂਸ ਵੀ ਹੁੰਦੀ ਹੈ। ਹੁਣ ਮੈਂ ਕਈ ਵਾਰ ਮਤਲਬ 2-3 ਸਾਲ ਤੋਂ ਸੋਚਦਾ ਵੀ ਰਿਹਾ ਕਿ ਯਾਰ ਤੂੰ ਹੁਣ ਥੋੜ੍ਹਾ ਜਿਹਾ ਪੜ੍ਹਨਾ ਸ਼ੁਰੂ ਕਰ, ਅਤੇ ਪਰ ਹਾਲ ਥਾਈ ਹੋ ਨਹੀਂ ਪਾਇਆ। ਜਿਸ ਕਾਰਨ ਕਰਕੇ ਮੈਂ ਪੁੱਛਿਆ, ਮੈਂ ਅਗਲਾ ਮੇਰਾ ਸਵਾਲ ਇਹ ਹੈ ਵੀ ਪਟਿਆਲੇ ਤੋਂ ਲੈ ਕੇ ਦਿੱਲੀ ਵੀ, ਅਤੇ ਦਿੱਲੀ ਵੀ ਮਤਲਬ ਤੁਹਾਡਾ ਫਿਰ ਇੰਸਟੀਚਿਊਟ, ਜਿਵੇਂ ਤੁਸੀਂ ਦੱਸਿਆ ਵੀ ਮਤਲਬ ਕਿਸੇ ਬੰਦੇ ਨੇ ਤੁਹਾਨੂੰ 300 ਰੁਪਈਆ ਦੇ ਦਿੱਤਾ, ਔਰ ਉਹਦੇ ਨਾਲ ਇਹ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਮਤਲਬ ਜਿਹੜੀ ਜਿਹੜੀ ਸਟਰਗਲ ਹੈ, ਉਹ ਤੁਹਾਨੂੰ ਜਿਹੜੀ ਸ਼ਕਤੀ ਕਿੱਥੋਂ ਮਿਲਦੀ ਰਹੀ ਹੈ, ਮਤਲਬ ਕਿਵੇਂ ਕਿਹੜੀ ਚੀਜ਼ ਨੇ ਤੁਹਾਨੂੰ ਬੰਬੇ ਪਹੁੰਚਾਇਆ ਜਿਹੜਾ ਮਤਲਬ ਇੰਨੇ ਮਤਲਬ ਔਡਸ ਦੇ ਬਾਵਜੂਦ ਵੀ, ਮਤਲਬ ਜਦੋਂ ਤੁਸੀਂ ਫਰਕਲਾ ਇੰਸਟੀਚਿਊਟ 'ਚ ਗਏ ਹਾਂ ਤਾਂ ਤੁਹਾਨੂੰ ਲੋਕ ਮੈਨੂੰ ਡਿਸਕਰੇਜ ਕਰਦੇ ਹੋਣਗੇ ਵੀ ਤੇ ਤੁਹਾਡੇ ਤਾਂ ਮਤਲਬ ਤੁਸੀਂ ਫਿੱਟ ਨਹੀਂ ਹੋਣਾ ਇੰਡਸਟਰੀ 'ਚ, ਹੈ ਨਾ, ਮਤਲਬ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਚੱਲਦੇ ਰੱਖਿਆ ਵੀ ਨਹੀਂ ਕਰਨਾ ਹੀ ਹੈ ਕੁਛ ਨਾ ਕੁਛ, ਉਹ ਸ਼ਕਤੀ ਕਿੱਥੋਂ ਮਿਲਦੀ ਰਹੀ ਤੁਹਾਨੂੰ? ਮੈਨੂੰ ਲੱਗਦਾ ਸ਼ਕਤੀ ਤਾਂ ਗਲੀਆਂ 'ਚੋਂ ਹੀ ਮਿਲੀ ਹੋਊ, ਹੈ ਨਾ, ਬਾਕੀ ਬੰਦਿਆਂ ਨੂੰ ਦੇਖ ਕੇ ਕਿ ਵੀ ਜਿਹੜੇ ਬੰਦੇ ਸਾਤੋਂ ਵੀ ਥੱਲੇ ਹੈ, ਥੱਲੜੀ ਪੌੜੀ 'ਤੇ ਹੈ, ਅਤੇ ਉਹ ਬੰਦੇ ਵੀ ਜੀਂਦੇ ਹੈ, ਹੱਸਦੇ ਹੈ, ਕੰਮ ਕਰਦੇ ਹੈ, ਅਤੇ ਬਈ ਕੁਛ ਬੰਦਿਆਂ ਕੋਲ ਹੈਗੇ, ਕੁਛ ਕੋਲ ਨਹੀਂ ਹੈ, ਅਤੇ ਜਿਹਨਾਂ ਕੋਲ ਨਹੀਂ ਹੈ ਉਹ ਵੀ ਮਤਲਬ ਉੱਪਰ ਉੱਠਣ ਦੀ ਕੋਸ਼ਿਸ਼ ਕਰਦੇ ਹੈ, ਅਤੇ ਇਹ ਹੀ ਚੀਜ਼ ਮੈਨੂੰ ਲੱਗਦਾ ਹੋ ਸਕਦੀ ਹੈ ਜਿਹਨੇ ਮੈਨੂੰ ਪੇਸ਼ੈਂਸ ਦਿੱਤੀ। ਹਾਂ ਉਹੀ ਪੇਸ਼ੈਂਸ, ਹੈ ਨਾ, ਅਤੇ ਮੈਨੂੰ ਲੱਗਦਾ ਪੇਸ਼ੈਂਸ ਹੀ ਕਿ ਬਈ ਇੱਕ ਤਾਂ ਇਹ ਕਿ ਦਿਮਾਗ 'ਚ ਕਦੇ ਐਂ ਨਹੀਂ ਸੀਗੀ ਕਿ ਯਾਰ ਉਹਨੇ ਯਾਰ ਇੰਨਾ ਚੰਗਾ ਝੱਗਾ ਪਾਇਆ, ਮੈਨੂੰ ਉਹ ਝੱਗਾ ਚਾਹੀਦਾ, ਅਤੇ ਝੱਗੇ ਵਾਲੇ ਚੱਕਰ 'ਚ ਨਹੀਂ ਸੀ ਮੈਂ, ਜਾਂ ਉਹਦੇ ਕੋਲ ਵਧੀਆ ਸਾਈਕਲ ਹੈ, ਜਾਂ ਉਹਦੇ ਕੋਲ ਸਕੂਟਰ ਹੈ, ਮੇਰੇ ਕੋਲ ਸਕੂਟਰ ਨਹੀਂ ਹੈ, ਸਕੂਟਰ ਨਹੀਂ ਦਿਮਾਗ 'ਚ ਆਉਂਦਾ ਸੀ। ਇਹ ਆਉਂਦਾ ਸੀ ਕਿ ਯਾਰ ਤੁਹਾਨੂੰ ਰਹਿਣ ਲਈ ਖਾਣ ਪੀਣ ਲਈ ਕਿੰਨਾ ਚਾਹੀਦਾ, ਤੁਹਾਨੂੰ 2 ਪੈਂਟਾਂ 2 ਸ਼ਰਟ ਅਤੇ ਆਪਣਾ ਰੋਟੀ ਦਾਲ ਸਬਜ਼ੀ ਚਾਹੀਦੀ, ਅਤੇ ਲੋੜਾਂ ਘੱਟ ਸੀਗੀਆਂ, ਅਤੇ ਸ਼ਾਇਦ ਉਹ ਸੁਰ ਜਿਹੜਾ ਉਹ ਕਰੈਕਟ ਬਣ ਗਿਆ, ਅਤੇ ਉਹਦੇ ਨਾਲ ਫਿਰ ਬੇਸਿਕਲੀ ਇਹ ਮੈਨੂੰ ਲੱਗਦਾ ਕਿ ਪੇਸ਼ੈਂਸ, ਤੁਸੀਂ ਆਪਣਾ ਕੰਮ ਕਰਦੇ ਰਹੇ ਸਬਰ ਕਹਿੰਦੇ ਸਬਰ ਨਾਲ। ਤੇ ਬੰਬੇ ਦੇ ਵਿੱਚ ਤੁਸੀਂ 3-4 ਸਾਲ ਡਰਾਮਾ ਕੀਤਾ ਫਿਲਮਾਂ ਤੋਂ ਜਾਣ ਤੋਂ ਪਹਿਲਾਂ, ਉਹ ਕਿੱਦਾਂ ਦੀ ਸਟਰਗਲ ਸੀ ਉਹਦੇ ਬਾਰੇ? ਹਾਂ ਉਹ ਵੀ ਉੱਥੇ ਵੀ ਦੇਖੋ ਹੁਣ ਮਤਲਬ ਬਹੁਤ ਪਹਿਲਾਂ ਜਦੋਂ ਅਸੀਂ ਪਲੇ ਕੀਤਾ ਉਦੋਂ ਗੋਬਿੰਦ ਦੇਸ਼ ਪਾਂਡੇ ਦਾ ਜਿਹੜੇ ਚਾਈਨੀਜ਼ ਪੜ੍ਹਾਉਂਦੇ ਨੇ, ਕਾਮਰੇਡ ਹੈ ਬੰਦਾ, ਤਗੜਾ ਕਾਮਰੇਡ, ਅਤੇ ਚਾਈਨਾ ਬਹੁਤ ਵਾਰ ਗਿਆ ਹੈ, ਕਈ ਕਿਤਾਬਾਂ ਵੀ ਲਿਖੀਆਂ, ਪਲੇਸ ਲਿਖੇ ਨੇ, ਉਹਦਾ ਬਹੁਤ ਪਾਪੂਲਰ ਪਲੇ ਮਰਾਠੀ 'ਚ ਲਿਖਿਆ ਉਹਨੇ, ਅਸੀਂ ਹਿੰਦੀ 'ਚ ਕੀਤਾ ਸੀ। ਉਸ ਪਲੇ ਤੋਂ ਸ਼ੁਰੂ ਕੀਤਾ ਅਸੀਂ, ਬੱਲੇ ਕੁਛ ਨਹੀਂ, ਹੁਣ ਵਾਈਸ ਚਾਂਸਲਰ ਦਾ ਆਫਿਸ ਹੈ ਉਹਦੇ 'ਚ, ਅਸੀਂ ਫੋਲਡਿੰਗ ਚੇਅਰ ਰੱਖ ਦਿੰਦੇ ਸੀ, ਮਤਲਬ ਵਾਈਸ ਚਾਂਸਲਰ ਦਾ ਆਫਿਸ ਦਿਖਾਉਣਾ ਹੈ, ਅਤੇ ਤਾਮ ਝਾਮ ਵੱਲ ਸਾਡਾ ਕਿਉਂਕਿ ਅਫੋਰਡ ਹੀ ਨਹੀਂ ਸੀ ਕਰ ਸਕਦੇ, ਪਰ ਪਲੇ ਇੰਨਾ ਵਧੀਆ ਸੀਗਾ, ਕਰਦੇ ਚੰਗਾ ਸੀਗਾ, ਕਿਸੇ ਬੰਦੇ ਨੇ ਸਾਨੂੰ ਕ੍ਰਿਟੀਸਾਈਜ਼ ਨਹੀਂ ਕੀਤਾ, ਨਾ ਪ੍ਰੈਸ ਨੇ ਨਾ ਕਿਸੇ ਨੇ, ਕਿ ਯਾਰ ਆ ਕੀ ਹੈ ਕਿ ਵਾਈਸ ਚਾਂਸਲਰ 'ਚ ਦੇ ਆਫਿਸ 'ਚ ਤੁਸੀਂ ਘਰੋਂ ਬੈੱਡਸ਼ੀਟ ਲਿਆ ਕੇ ਮੇਜ਼ 'ਤੇ ਪਾ ਦਿੱਤੀ, ਟੇਬਲ ਕਲੋਥ ਨਹੀਂ ਹੈਗਾ। ਇਹੋ ਜਿਹੇ ਉਸ ਨਾਲ ਸ਼ੁਰੂਆਤ ਕੀਤੀ। ਕਿਸੇ ਬੰਦੇ ਨੇ 100 ਰੁਪਏ ਦਿੱਤੇ ਸਾਨੂੰ, ਕਿਸੇ ਦਾ 600 ਦਾ ਬਜਟ ਸੀ ਸਾਡਾ 76 'ਚ ਪਲੇ ਦਾ, ਅਤੇ ਉਹ 600 ਰੁਪਇਆ ਮੈਨੂੰ ਪਤਾ ਹੈ ਦੀਨਾ ਪਾਠਕ ਨੇ 200 ਦਿੱਤੇ ਸੀ, ਨਸੀਰ ਨੇ 200 ਦਿੱਤੇ ਸੀ, ਐਂ ਕਰਕੇ ਅਸੀਂ 600 'ਚ ਪਹਿਲਾਂ ਪਲੇ ਉਹ ਕੀਤਾ ਸੀ। ਫਿਰ ਪ੍ਰੈਸ ਨੇ ਉਹਨੂੰ ਬਹੁਤ ਸਰਾਇਆ, ਬਾਕੀ ਬੰਦੇ ਫਿਰ ਜਾਵੇਦ ਅਖਤਰ ਕੇ ਉਹ ਬਹੁਤ ਬੰਦੇ ਆ ਕੇ ਪਲੇਸ ਦੇਖਣ ਲੱਗੇ ਸਾਡੇ, ਇੱਕ ਥਪਕੀ ਜਿਹੀ ਮਿਲੀ। ਅਤੇ ਇਸ ਤਰ੍ਹਾਂ ਕਰਕੇ ਫਿਰ ਕਿਸੇ ਬੰਦੇ ਬਾਸ਼ੂ ਭੱਟਾਚਾਰਿਆ ਨੇ ਸਾਨੂੰ ਇੱਕ ਉਹਦੀ ਥਾਂ ਵਿਹਲੀ ਪਈ ਸੀ ਰਿਹਰਸਲ ਕਰਨ ਲਈ, ਉਹ ਥਾਂ ਦੇ ਦਿੱਤੀ। ਨਹੀਂ ਤਾਂ ਅਸੀਂ ਮਤਲਬ ਪਹਿਲੇ ਸ਼ੋਜ਼ ਤੋਂ ਪਹਿਲਾਂ ਅਸੀਂ ਇੰਨੀਆਂ ਥਾਵਾਂ 'ਤੇ ਰਿਹਰਸਲ ਕੀਤੀ, ਬੀਚ, ਜੂਹੂ ਬੀਚ, ਅੱਛਾ ਖੁੱਲ੍ਹੇ ਥਾਂ। ਫਿਰ ਉਹ ਪਲੇਅ 'ਚ ਇੱਕ ਆਸਾਨ ਕੰਮ ਇਹ ਸੀ ਕਿ 4 ਸੀਨ ਸੀਗੇ ਜਿਹਦੇ 'ਚ 5 ਬੰਦੇ ਸੀਗੇ, ਬਾਕੀ 4 ਸੀਨ 'ਚ 2 ਹੀ ਬੰਦੇ ਸੀ, ਇੱਕ ਮੈਂ ਕਾਮਨ ਹੁੰਦਾ ਸੀ, ਬਾਕੀ ਇੱਕ ਇੱਕ ਐਕਟਰ ਹੁੰਦਾ ਸੀ। ਤਾਂ ਉਹ ਐਕਟਰ ਦੇ ਘਰ ਚਲੇ ਜਾਣਾ, ਉਹਦੇ ਘਰ 'ਚ ਉਹ ਸੀਨ ਦੀ ਰਿਹਰਸਲ ਕਰ ਲਈ, ਉਨੀ ਕੁੱਥੇ ਕਰਾਉਣੀ, ਫਿਰ ਦੂਜੇ ਦੇ ਘਰ ਚਲੇ ਜਾਣਾ। ਫਿਰ ਉਹ ਜਿਹੜੇ 5 ਬੰਦੇ ਇਕੱਠੇ ਹੈ ਉਹਨਾਂ ਦਾ ਫਿਰ ਕਿਤੇ ਨਾ ਕਿਤੇ ਕੁਛ ਲੱਭ ਲੈਣਾ, ਜਿਹਨੂੰ ਹੋਸਪਿਟਲ 'ਚ ਕੀਤੀ। ਇੱਕ ਮੁੰਡਾ ਪੜ੍ਹਦਾ ਸੀਗਾ, ਉਹ ਮੈਡੀਸਨ ਸਾਇਨ ਹੋਸਪਿਟਲ 'ਚ, ਉਹ ਕਹਿੰਦਾ ਮੈਂ ਪ੍ਰੈਜੀਡੈਂਟ ਹਾਂ ਸਟੂਡੈਂਟ ਯੂਨੀਅਨ ਦਾ, ਅਤੇ ਸਾਡਾ ਉਹ ਜਿਹੜਾ ਹਾਲ ਹੈ ਜਿੱਥੇ ਸਟੂਡੈਂਟਸ ਬਹਿ ਕੇ ਟੀਵੀ ਦੇਖਦੇ, ਉੱਥੇ ਤੁਸੀਂ ਰਿਹਰਸਲ ਕਰ ਲਓ। ਇੱਕ ਹਫ਼ਤਾ ਉੱਥੇ ਕਰ ਲਈ। ਫਿਰ ਇੱਕ ਦਿਨ ਅਸੀਂ ਬੀਚ 'ਤੇ ਰਿਹਰਸਲ ਕਰ ਰਹੇ ਸੀ, ਮੀਂਹ ਪੈਣ ਲੱਗ ਗਿਆ, ਚੱਕੇ ਆਪਣੀ ਸਕ੍ਰਿਪਟ 'ਚ ਭੱਜ ਕੇ ਆ ਕੇ ਰੈਸਟੋਰੈਂਟ 'ਚ, ਛੋਟਾ ਜਿਹਾ ਰੈਸਟੋਰੈਂਟ ਸੀ, ਉੱਥੇ ਵੜ ਗਏ। ਹੁਣ ਉੱਥੇ ਬੰਬੇ 'ਚ ਇੰਨੀ ਭੀੜ ਹੁੰਦੀ ਹੈ, ਫਟਾਫਟ ਉਹ ਆਰਡਰ ਮੰਗਦੇ, ਅਸੀਂ ਕਹਾਂ ਜੀ ਹਾਂ 5 ਚਾਹ, ਉਹਨੇ 5 ਆ ਕੇ ਠਾਹ ਕਰਕੇ ਮਾਰੀਆਂ ਇੱਕ ਪਿੰਡ 'ਚ, ਅਤੇ ਪਰਚੀ ਰੱਖ ਦੀ ਨਾਲ। ਅਸੀਂ ਹੱਥਾਂ ਇੱਕੋ ਹੀ ਸੀਨ, ਅਸੀਂ ਲਾਈਨਾਂ ਉਹਦੀਆਂ ਪੜ੍ਹੀਆਂ। ਫਿਰ ਉਹਨੇ ਜਦੋਂ ਪਰਚੀ ਰੱਖ ਦੀ, ਇਹਦਾ ਮਤਲਬ ਇਹ ਵੀ ਤੁਸੀਂ ਪੈਸੇ ਦੇ ਉੱਠੋ। ਅਸੀਂ ਕਿਹਾ ਨਹੀਂ, ਇੱਕ ਇੱਕ ਚਾਹ ਹੋਰ ਲਿਆ, 3 ਚਾਹਾਂ ਪੀ ਗਏ ਅਤੇ ਫਿਰ ਰਿਹਰਸਲ ਕਰਤੀ। ਇਹੀ ਜਿਹੀਆਂ ਚੀਜ਼ਾਂ। ਫਿਰ ਬਾਅਦ 'ਚ ਬਾਸ਼ੂ ਭੱਟਾਚਾਰਿਆ ਨੇ ਸਾਨੂੰ ਥਾਂ ਦਿੱਤੀ ਜਿੱਥੇ ਅਸੀਂ ਰਿਹਰਸਲਸ ਕਰ ਸਕਦੇ ਸੀਗੇ, ਔਰ ਕੋਈ ਉਹਦਾ ਕਿਰਾਇਆ ਨਹੀਂ ਦੇਣਾ ਸੀ, ਕੁਛ ਨਹੀਂ। ਤੋ ਐਂ ਕਰਕੇ ਬਹੁਤ ਬੰਦਿਆਂ ਨੇ ਮਦਦ ਕੀਤੀ ਉੱਥੇ। ਕੌਣ ਕੌਣ ਸੀ ਤੁਹਾਡੇ ਨਾਲ ਉਸ ਥੀਏਟਰ ਦੇ ਵਿੱਚ ਕੰਮ ਕਰ ਰਹੇ? ਸ਼ੁਰੂ 'ਚ ਸੀਗਾ ਮੈਂ, ਰੋਹਿਣੀ ਹਟੰਗੜੀ, ਮਦਨ ਜੈਨ ਇੱਕ ਮੁੰਡਾ ਐਕਟਰ ਸਟੂਡੀਓ 'ਚ, ਮੈਂ ਉਹਨੂੰ ਪੜ੍ਹਾਉਂਦਾ ਸੀ। ਮੈਂ ਇੱਕ ਨੌਕਰੀ ਵੀ ਕੀਤੀ ਨਾ ਬੰਬੇ ਆ ਕੇ, ਅੱਛਾ, ਐਕਟਰ ਸਟੂਡੀਓ 'ਚ 1 ਸਾਲ ਦਾ ਕੋਰਸ ਹੁੰਦਾ ਸੀ ਉਦੋਂ, ਅਤੇ ਉਹਦੇ 'ਚ ਸਟੂਡੈਂਟ ਪਹਿਲੇ ਬੈਚ ਸੀਗੇ ਮਦਨ ਜੈਨ, ਅਨਿਲ ਕਪੂਰ, ਮਜ਼ਹਰ ਖਾਨ, ਸੁਰਿੰਦਰ ਗੌਤਮ, ਜਿਹਨੇ ਉਹ ਮਹਾਭਾਰਤ 'ਚ ਸੀਗਾ ਨਾ ਸੁਰਿੰਦਰ ਗੌਤਮ, ਹੀ ਪਲੇਜ਼ ਦ੍ਰੋਣਾਚਾਰਿਆ, ਅਤੇ ਇਹ ਸਾਰੇ ਬੰਦੇ ਉਦੋਂ ਸੀਗੇ। ਅਤੇ ਉਹ ਮੁੰਡਾ ਸੀਗਾ ਸਾਡੇ ਨਾਲ। ਫਿਰ ਇੱਕ ਸ਼ੋਅ ਤੋਂ ਬਾਅਦ ਨਸੀਰ, ਮਤਲਬ ਨਸੀਰ ਵੀ ਸ਼ੁਰੂ ਤੋਂ ਹੀ ਮੰਨਣਾ ਚਾਹੀਦਾ, ਮਤਲਬ ਨਸੀਰ ਵੀ ਸੀਗਾ, ਰਤਨਾ ਉਹਦੀ ਵਾਈਫ, ਉਦੋਂ ਵਾਈਫ ਨਹੀਂ ਸੀਗੀ ਉਹਨਾਂ ਨੂੰ, ਨਸੀਰ ਉਹਨਾਂ ਨੂੰ ਮਿਲਣ ਲੱਗ ਪਈ ਸੀ ਕੋਈ ਨਾ ਕੋਈ। ਨਸੀਰ ਨੂੰ ਤਾਂ ਫਿਲਮ ਇੰਸਟੀਚਿਊਟ ਜਦੋਂ ਸੀਗਾ ਉਦੋਂ ਹੀ ਉਹਨੇ ਸ਼ਾਂਤ ਮਿਲ ਗਈ ਸੀ। ਅੱਛਾ, ਸ਼ਾਂਤ, ਮਤਲਬ ਉਸ ਹਿਸਾਬ ਨਾਲ ਨਸੀਰ ਮੇਰੇ ਤੋਂ ਥੋੜ੍ਹਾ ਜਿਹਾ ਸੌਖ ਨਾਲ ਉੱਪਰ ਆਇਆ। ਮਤਲਬ ਨਸੀਰ ਜਦੋਂ ਫਿਲਮ ਇੰਸਟੀਚਿਊਟ 'ਚ ਸੀਗਾ, ਅੱਛਾ, ਉਦੋਂ ਹੀ ਉਹਨੂੰ ਨਿਸ਼ਾਂਤ ਮਿਲ ਗਈ ਸੀ। ਅਤੇ ਨਿਸ਼ਾਂਤ ਤੋਂ ਫਿਰ ਪਹਿਲੀਆਂ 4 ਫਿਲਮਾਂ ਉਹਨੇ ਸ਼ਾਮ ਨਾਲ ਹੀ ਕੀਤੀਆਂ। ਅੱਛਾ, ਅਤੇ ਮਤਲਬ ਉਹਨੂੰ ਕੰਮ ਨਹੀਂ ਲੱਭਣਾ ਪਿਆ, ਅਤੇ ਉਸ ਹਿਸਾਬ ਨਾਲ ਉਹਨੂੰ ਥੋੜ੍ਹਾ ਜਿਹਾ ਸੌਖ ਹੋਈ। ਫਿਰ ਨਿਸ਼ਾਂਤ ਰਿਲੀਜ਼ ਵੀ ਹੋਈ, ਫਿਰ ਚੱਲੀ ਵੀ ਚੰਗੀ। ਫਿਰ ਉਸ ਤੋਂ ਬਾਅਦ ਉਹਨੇ ਕੀਤੀ ਭੂਮਿਕਾ, ਫਿਰ ਮੰਥਨ ਆ ਗਈ। ਜਿਹੜਾ ਥੀਏਟਰ ਤੁਸੀਂ ਕਰਦੇ ਸੀ, ਫਿਰ ਤੁਹਾਨੂੰ ਰੋਟੀ ਜੋਗੇ ਪੈਸੇ ਦੇ ਦਿੰਦਾ ਸੀ ਕਿ ਨਹੀਂ? ਹਾਂ, ਮੇਰਾ ਨਹੀਂ, ਥੀਏਟਰ ਤੋਂ ਨਹੀਂ ਸੀ ਮਿਲਦੇ ਪੈਸੇ। ਅੱਛਾ, ਉਹ ਤਾਂ ਨੌਕਰੀ ਕਰਦਾ ਸੀ। ਮੈਂ ਬੰਬੇ ਆ ਕੇ, ਮੇਰਾ ਉਹਨੂੰ ਸਿਆਣਪ ਕਹੋ ਜਾਂ ਕੁਛ ਵੀ ਕਹੋ, ਐਟੀਚਿਊਡ ਇਹ ਸੀ, ਮੈਂ ਕਿਹਾ ਓਮਪੁਰੀ ਠੀਕ ਹੈ, ਉਹ 5 ਸਾਲ ਜਿਹੜੀ ਟ੍ਰੇਨਿੰਗ ਹੈ ਉਹਨੂੰ ਇੱਧਰ ਰੱਖ। ਈਗੋ ਕੁਛ ਨਹੀਂ ਸੀ, ਅੱਛਾ, ਮਤਲਬ ਬਿਲਕੁਲ ਈਗੋ ਨਹੀਂ ਸੀ ਯਾਰ, ਮੈਂ ਆਹ ਨਹੀਂ ਕੰਮ ਕਰ ਸਕਦਾ। ਮੈਂ ਕਿਹਾ ਮੈਨੂੰ ਟਾਈਪ ਆਉਂਦੀ, ਮੈਂ ਸਾਡਾ ਟਾਈਪ ਕਰੂੰ, ਪਰ ਮੈਨੂੰ ਚਾਹੀਦੀ ਹੈ ਨੌਕਰੀ ਜਿਹੜੀ ਮੈਨੂੰ 6-7 ਰੁਪਏ ਮਹੀਨਾ, 6-7 ਸੌ ਰੁਪਏ ਮਹੀਨਾ ਆਮਦਨੀ ਹੋਵੇ, ਤਾਂ ਕਿ ਮੈਂ ਠੀਕ ਰਹਿ ਸਕਾਂ। ਬਾਕੀ ਤਾਂ ਹੁਣ ਕੋਈ ਕੰਮ ਮਿਲੂਗਾ ਤਾਂ ਠੀਕ ਹੈ, ਜੇ ਨਾ ਮਿਲਿਆ ਤਾਂ ਇੱਕ ਰੈਗੂਲੈਰਿਟੀ ਜ਼ਿੰਦਗੀ 'ਚ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਪਤਾ ਜੀ ਉੱਥੋਂ 6-7 ਰੁਪਏ ਮਹੀਨਾ ਆਉਣਾ, ਜੇ ਤੁਸੀਂ 200 ਰੁਪਏ ਕਿਰਾਇਆ ਲੈਣਾ। ਉਦੋਂ ਮੈਂ ਦਾਰੂ ਨਹੀਂ ਸੀ ਪੀਂਦਾ, ਸਿਗਰਟ ਨਹੀਂ ਸੀ ਪੀਂਦਾ, ਸਿਗਰਟ ਐਂ ਡੱਬੀ ਨਹੀਂ ਸੀ ਖਰੀਦ, ਇੱਕ ਦੋ ਲੈ ਲਈ, ਅਤੇ ਸ਼ਰਾਬ ਨਹੀਂ ਸੀ ਪੀਂਦਾ, ਕਦੇ ਕਦਾ ਰਿਹਾ, ਰੈਗੂਲਰ ਨਹੀਂ ਸੀ, ਅਤੇ ਖਰਚਾ ਘੱਟ ਸੀਗਾ। ਅਤੇ 1 ਸਾਲ ਮੈਂ ਫਿਰ ਪੜ੍ਹਾਇਆ ਉੱਥੇ, ਰੋਸ਼ਨ ਤਨੇਜਾ ਜਿਹੜੇ ਹੈੱਡ ਆਫ ਦਾ ਡਿਪਾਰਟਮੈਂਟ ਸੀਗੇ ਫਿਲਮ ਇੰਸਟੀਚਿਊਟ 'ਚ, ਅਤੇ ਉਹਨਾਂ ਨੇ ਆਪਣਾ ਉੱਥੇ ਨੌਕਰੀ ਛੱਡ ਕੇ ਇੱਥੇ ਬੰਬੇ ਉਹਨਾਂ ਨੇ ਖੋਲਿਆ ਸੀ। ਅਤੇ ਥੀਏਟਰ ਮਤਲਬ ਜਦੋਂ ਤੁਸੀਂ ਕਰਦੇ ਸੀਗੇ, ਤੁਸੀਂ ਐਕਚੁਲੀ ਕਹਿ ਕੇ ਹਟੇ ਮਤਲਬ ਈਗੋ ਤੁਸੀਂ ਪਾਸੇ ਰੱਖ ਲਏ, ਸਾਡੇ ਮਨ 'ਚ ਸ਼ਿਕਾਇਤ ਨਹੀਂ ਸੀ ਉੱਪਰ ਦੀ ਵੀ ਮੈਂ 5 ਸਾਲ ਟ੍ਰੇਨਿੰਗ ਵੀ ਕੀਤੀ ਹੋਈ? ਤੁਸੀਂ ਜਦੋਂ ਬੰਬਈ ਗਏ ਆ ਤਾਂ ਤੁਹਾਡੇ ਕੋਲ 3 ਸਾਲ ਡਰਾਮਾ ਸਕੂਲ ਦਾ ਅਤੇ 2 ਸਾਲ ਫਿਲਮ ਇੰਸਟੀਚਿਊਟ ਦਾ ਜਿਹੜਾ ਲਰਨਿੰਗ ਐਕਸਪੀਰੀਅੰਸ ਹੈਗਾ, ਮਤਲਬ ਹਰ ਕਿਸਮ ਦੇ ਕ੍ਰੈਡੈਂਸ਼ੀਅਲ ਸੀਗੇ ਤੁਹਾਨੂੰ, ਅਤੇ ਬੰਬਈ ਫਿਲਮ ਨਾ ਮਿਲਣ 'ਤੇ ਸ਼ਿਕਾਇਤ ਨਹੀਂ ਸੀ ਮਨ 'ਚ ਉੱਭਰਦੀ ਪਈ ਕੀ ਹੋ ਰਿਹਾ? ਮਤਲਬ ਦੇਖੋ ਜੀ, ਸ਼ਿਕਾਇਤ ਤਾਂ ਉੱਭਰਦੀ ਸੀ ਵਿੱਚ ਵਿੱਚ ਨੂੰ ਜਦ ਮੈਂ ਜੰਮਿਆ ਸੀ, ਅੱਛਾ, ਤੇ ਵਿੱਚ ਵਿੱਚ ਨੂੰ ਉੱਭਰਦੀ ਸੀਗੀ ਉਹ ਸ਼ਿਕਾਇਤ, ਪਰ ਉਸ ਸ਼ਿਕਾਇਤ ਦੇ ਮੇਰੇ ਕਥਾਰਸਿਸ ਹੋ ਜਾਂਦੇ ਸੀ। ਅੱਛਾ, ਜਿਵੇਂ ਮੈਂ ਤੁਹਾਨੂੰ ਕਿਹਾ ਨਾ ਸਕੂਲ 'ਚ ਵੀ ਕਿ ਮੈਂ ਵਿੱਚ ਨੂੰ ਖੇਤਾਂ 'ਚ ਚਲਿਆ ਗਿਆ, ਬਹਿ ਗਿਆ ਕਿਤੇ ਦਰਖਤ ਥੱਲੇ, ਥੋੜ੍ਹਾ ਸੋਚ ਰਹੇ ਹਾਂ, ਅਤੇ ਹਮੇਸ਼ਾ ਮੈਨੂੰ ਕਿਤੋਂ ਨਾ ਕਿਤੋਂ ਸ਼ਾਂਤੀ ਮਿਲ ਜਾਂਦੀ ਸੀ। ਅਤੇ ਲੁਧਿਆਣੇ ਵੀ ਆਪਣਾ ਪਟਿਆਲੇ ਵੀ ਜਦੋਂ ਪੜ੍ਹਦਾ ਸੀ ਗੁਰਦੁਆਰੇ ਚਲਾ ਜਾਂਦਾ ਸੀ, ਉੱਥੇ ਮਤਲਬ ਚੰਗਾ ਲੱਗਦਾ ਸੀ ਮੈਨੂੰ ਬਹਿ ਕੇ, ਉੱਥੇ ਐਟਮੋਸਫੀਅਰ ਉੱਥੋਂ ਦਾ ਸਾਰੇ ਸ਼ਾਂਤ ਨੇ, ਬੰਦੇ ਜਿਹੜੇ ਉੱਥੇ ਘੁੰਮ ਰਹੇ ਨੇ। ਬਾਕੀ ਮੈਂ ਪੂਜਾ ਪਾਠ 'ਚ ਇੰਨਾ ਮੇਰਾ ਯਕੀਨ ਨਹੀਂ ਸੀ, ਨਾ ਤਾਂ ਮੈਂ ਮੰਦਰ ਨਾ ਮਤਲਬ ਰਿਚੁਅਲਿਸਟਿਕ ਉਹ ਨਹੀਂ ਸੀਗਾ, ਗੁਰਦੁਆਰੇ ਜਾਂਦਾ ਸੀ, ਜਾ ਕੇ ਪਾਠ ਹੋ ਰਿਹਾ ਤਾਂ ਬਹਿ ਕੇ ਸ਼ਾਂਤੀ ਮਿਲਦੀ ਸੀ। ਇਸੇ ਤਰ੍ਹਾਂ ਬੰਬੇ ਜਦੋਂ ਐਂ ਹੁੰਦਾ ਸੀ ਮੈਨੂੰ, ਮੈਂ ਕਈ ਵਾਰ ਦੁਪਹਿਰ ਨੂੰ ਜਾ ਕੇ ਚਰਚ 'ਚ ਬੈਠ ਜਾਂਦਾ ਸੀ, ਕਿਉਂਕਿ ਚਰਚ ਨੇੜੇ ਸੀਗੀ ਔਰ ਬਹੁਤ ਵਧੀਆ ਚਰਚ ਸੀ, ਉੱਥੇ ਕੋਈ ਨਹੀਂ ਸੀ ਹੁੰਦਾ ਚਰਚ, ਚਰਚ ਜਾ ਕੇ ਬਹਿ ਜਾਣਾ 10 ਮਿੰਟ, ਸੋਚ ਆਪਣੇ ਬਾਰੇ ਹੀ ਰਹੇ, ਪਰ ਉੱਥੇ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਜੀ ਮਿਲਦੀ, ਮਨ ਹੌਲਾ ਹੋ ਜਾਂਦਾ ਸੀ। ਜਾਂ ਫਿਰ ਘੁੰਮਣ ਚਲੇ ਗਏ ਸ਼ਾਮ ਨੂੰ, ਸਵੇਰੇ ਸਵੇਰੇ ਤੜਕੇ ਜਲਦੀ, ਇਹਨਾਂ ਚੀਜ਼ਾਂ ਨਾਲ ਨਾ ਨੇਚਰ 'ਚ ਚਲੇ ਗਏ, ਸਮੁੰਦਰ ਸੀਗਾ ਨੇੜੇ, ਸਮੁੰਦਰ ਦੇ ਕਿਨਾਰੇ ਜਾ ਕੇ ਬਹਿ ਗਏ, ਤੇ ਇਹਦੇ ਨਾਲ ਇੱਕ ਮੇਰਾ ਕਥਾਰਸਿਸ ਜਿਹਾ ਹੋ ਜਾਂਦਾ ਸੀ। ਪਰ ਇਹ ਜਿਵੇਂ ਕਿ ਗੁੱਸਾ ਵੀ ਹੁੰਦਾ ਸੀ, ਪਰ ਉਹਨੂੰ ਉਹ ਚੈਨਲਾਈਜ਼ ਹੋ ਜਾਂਦਾ ਸੀ ਕਿਸੇ ਨਾ ਕਿਸੇ, ਜਾਂ ਤਾਂ ਥੀਏਟਰ ਕਰ ਰਹੇ ਉਹਦੇ 'ਚ, ਜਾਂ ਕੋਈ ਫਿਲਮ ਕਰ ਰਿਹਾ ਉਹਦੇ 'ਚ, ਤੇ ਉਹਨੂੰ ਇੱਕ ਰਾਹ ਮਿਲਦਾ ਰਿਹਾ ਗੁੱਸੇ ਨੂੰ। ਤੇ ਜਦੋਂ ਫਿਰ ਤੁਹਾਨੂੰ ਫਿਲਮਾਂ ਮਿਲਣ ਲੱਗੀਆਂ ਕੁਛ, ਇਸ ਜਿਹੜੀ ਇਹ ਤੁਹਾਡਾ ਐਕਸਪੀਰੀਅੰਸ ਹੈਗਾ ਮਤਲਬ ਆਪਣਾ ਲਾਈਫ ਦਾ, ਅਕਸਰ ਹਰੇਕ ਇੰਡੀਵਿਜੁਅਲ ਦਾ ਜਿਹੜਾ ਐਕਸਪੀਰੀਅੰਸ ਉਹੀ ਉਹੀ ਤੁਸੀਂ ਲੈ ਕੇ ਪੇਸ਼ ਹੁੰਦੇ ਦੁਨੀਆਂ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਤੁਸੀਂ, ਅਤੇ ਤੁਸੀਂ ਜਦੋਂ ਫਿਰ ਫਿਲਮ ਦੇ ਵਿੱਚ ਜਾਂ ਈਵਨ ਨਾਟਕ ਦੇ ਵਿੱਚ ਵੀ ਤੁਹਾਨੂੰ ਮੌਕਾ ਮਿਲਦਾ ਇੱਦਾਂ ਕਰਕੇ ਕਰਨ ਦਾ, ਅਤੇ ਫਿਰ ਇਹ ਗੁੱਸਾ ਜਾਂ ਇਹ ਜਿਹੜੀ ਇਹ ਪਿਛਲੀ ਤੁਹਾਡੀ ਸਾਰੀ ਐਨਰਜੀ ਆ ਉਹ ਤੁਹਾਡੇ ਨਾਲ ਹੁੰਦੀ ਆ, ਉਦੋਂ ਮਤਲਬ ਤੁਹਾਨੂੰ ਲੱਗਦਾ ਪਏ ਐਕਸਪ੍ਰੈਸ ਕਰ ਰਹੇ ਹੋ ਤੁਸੀਂ ਆਪਣੇ ਆਪ? ਹਾਂ, ਪਰ ਉਹਦੇ 'ਚ ਤੁਸੀਂ ਉਹ ਚੈਨਲਾਈਜ਼ ਹੁੰਦਾ ਗੁੱਸਾ, ਉਹ ਗੁੱਸਾ ਤੁਹਾਡਾ ਨਹੀਂ ਹੈ, ਤੁਸੀਂ ਉਹ ਗੁੱਸਾ ਆਪਣਾ ਜਿਹੜਾ ਕਿਰਦਾਰ ਹੈ ਉਹਨੂੰ ਉਧਾਰ ਦਿੰਦੇ ਹੋ। ਨਹੀਂ, ਮੈਂ ਉਹੀ ਕਹਿ ਰਿਹਾ, ਆਕਰੋਸ਼ ਦੇ ਵਿੱਚ ਜਿਹੜਾ ਉਸ ਪਾਤਰ ਦਾ ਗੁੱਸਾ ਆ ਉਹਦੇ ਵਿੱਚ ਤੁਹਾਡਾ ਵੀ ਬਿਲਕੁਲ ਗੁੱਸਾ ਹੈ ਨਾ? ਬਿਲਕੁਲ ਹੈ, ਉਹ ਮੈਂ ਹੀ ਤਾਂ ਮੀਡੀਅਮ ਹਾਂ ਉਹਦਾ। ਹਾਂ, ਮਤਲਬ ਉਹ ਤੁਸੀਂ ਇੰਨਾ ਵਧੀਆ ਉਹ ਪਾਤਰ ਕਰ ਸਕੇ ਕਿਸੇ ਹੋਰ ਇੱਕ ਬੰਦੇ ਨਾਲੋਂ, ਉਹਦਾ ਕਾਰਨ ਇੱਕ ਇਹ ਵੀ ਆ ਵੀ ਤੁਹਾਡੇ ਮਨ ਦੇ ਵਿੱਚ ਵੀ ਉਸ ਕਿਸਮ ਦਾ ਜਿਹੜਾ ਜਿਹੜੇ ਆਪਣਾ ਤੁਹਾਡਾ ਲਾਈਫ ਐਕਸਪੀਰੀਅੰਸ ਆ ਉਹ ਵੀ ਤੁਹਾਨੂੰ ਐਕਸਪ੍ਰੈਸ ਕਰਨ ਦਾ ਮੌਕਾ ਮਿਲ ਰਿਹਾ। ਤੁਸੀਂ ਬਿਲਕੁਲ ਇਸਤੇਮਾਲ ਕਰਦੇ ਹੋ। ਤੇ ਦੂਜੀ ਚੀਜ਼ ਜਿਹਦੇ ਨਾਲ ਮੈਨੂੰ ਬੈਲੈਂਸ ਮਿਲਦਾ ਰਿਹਾ ਉਹ ਇਹ ਕਿ ਮੈਂ ਕਦੇ ਐਨਐਸਡੀ 'ਚ ਹੁੰਦਾ ਸੀਗਾ ਕਿ ਉਹ ਫਲਾਣੇ ਨੂੰ ਵੱਡਾ ਰੋਲ ਮਿਲਿਆ ਤੇ ਮੈਨੂੰ ਨਹੀਂ ਵੱਡਾ ਰੋਲ ਮਿਲਿਆ, ਇਹ ਐਂ ਹੋ ਜਾਂਦਾ ਸੀ ਵਿੱਚ। ਪਰ ਬਾਅਦ 'ਚ ਆ ਕੇ ਕਿ ਤੁਸੀਂ ਆਪਣੇ ਆਪ ਨਾਲ ਹੀ ਕੰਪੀਟ ਕਰ ਰਹੇ ਹੋ, ਤੇ ਉਹਦੇ ਨਾਲ ਵੀ ਕਿ ਮੈਂ ਆਪਣੇ ਆਪ ਨੂੰ ਕਿ ਬਈ ਫਲਾਣਾ ਐਕਟਰ ਬਹੁਤ ਸਕਸੈਸਫੁਲ ਹੈ, ਅਮਿਤਾਭ ਬੱਚਨ ਹੈ, ਵਿਨੋਦ ਖੰਨਾ ਹੈ, ਤੇ ਮੈਂ ਕਿਹਾ ਬਈ ਉਹਨਾਂ ਦੀ ਰਾਹ ਉਹ ਹੈ, ਉਹ ਆਪਣੀ ਰਾਹ 'ਚ ਸਕਸੈਸਫੁਲ ਨੇ, ਮੇਰੀ ਰਾਹ ਉਹ ਥੋੜ੍ਹੀ ਹੈ, ਮੈਂ ਉਹ ਆਪਣੇ ਨੂੰ ਉਹ ਕਿਸੇ ਦੂਜੇ ਨਾਲ ਕਿਉਂ ਕੰਪੇਅਰ ਕਰਾਂ ਜਦਕਿ ਮੇਰੀ ਰਾਹ ਅਲੱਗ ਹੈ, ਤੇ ਮੈਂ ਤਾਂ ਆਪਣੇ ਆਪ ਨੂੰ ਆਪਣੀ ਰਾਹ ਨਾਲ ਹੀ ਕੰਪੇਅਰ ਕਰਨਾ ਨਾ ਕਿ ਯਾਰ ਮੈਂ ਉੱਥੇ ਪਹੁੰਚਣਾ ਹੈ, ਮੈਂ ਕਿੱਥੇ ਥਾਈਂ ਪਹੁੰਚਿਆ, ਤੇ ਉਹਦੇ ਨਾਲ ਫਿਰ ਜਿਹੜਾ ਤੁਹਾਡਾ ਅਨਹੈਲਦੀ ਕੰਪੀਟੀਸ਼ਨ ਹੈ ਨਾ ਉਹ ਖਤਮ ਹੋ ਜਾਂਦਾ, ਫਿਰ ਤੁਹਾਨੂੰ ਦੂਜੇ ਨਾਲ ਈਰਸ਼ਾ ਨਹੀਂ ਹੁੰਦੀ। ਨਸੀਰ ਨੇ ਵਧੀਆ ਕੰਮ ਕੀਤਾ ਕਿਸੇ ਫਿਲਮ 'ਚ, ਹਾਂ ਬਹੁਤ ਵਧੀਆ ਕੰਮ ਕੀਤਾ, ਜਾਂ ਮੈਂ ਚੰਗਾ ਕੰਮ ਕੀਤਾ, ਵੀ ਹੈਵ ਅ ਵੰਡਰਫੁਲ ਰਿਲੇਸ਼ਨਸ਼ਿਪ, ਸੀਤਾ ਤੇ ਮੇਰਾ ਬਹੁਤ ਵਿੱਚ ਨੂੰ ਪ੍ਰੈਸ ਨੇ ਕੋਸ਼ਿਸ਼ ਕੀਤੀ ਜਿਵੇਂ ਸੀਤਾ ਦਾ ਸ਼ਬਾਨਾ ਦਾ ਉਹਨਾਂ ਨੇ ਬਹੁਤ ਯੂਜ਼ ਕੀਤਾ, ਉਹਨੇ ਇਹ ਕਿਹਾ ਜੀ, ਉਹਨੇ ਇਹ ਕਿਹਾ, ਐਂ ਚੱਲਦਾ ਰਿਹਾ। ਸਾਡੇ ਬਾਰੇ ਉਹਨਾਂ ਨੇ ਕੋਸ਼ਿਸ਼ ਕੀਤੀ, ਮੈਂ ਕਿਹਾ ਤੁਸੀਂ ਜਿੰਨੀ ਮਰਜ਼ੀ ਟਰਾਈ ਕਰ ਲਓ, ਸਾਡੇ ਤੇ ਫਰਕ ਨਹੀਂ ਪੈਣਾ। ਪਰ ਮੈਂ ਰਹਿੰਦਾ ਸੀਗਾ ਆਪਣਾ ਕਿਰਾਏ ਤੇ ਇੱਕ ਕਮਰਾ, ਮੇਰੇ ਫਾਦਰ ਨਾਲ ਸੀ ਉਦੋਂ, ਦੋਵੇਂ ਅਸੀਂ ਰਹਿੰਦੇ ਸੀ ਇਕੱਠੇ, ਤੇ 600 ਰੁਪਏ ਮਹੀਨਾ ਕਿਰਾਏ ਤੇ ਰਹਿੰਦਾ ਸੀ 35 ਫਿਲਮਾਂ ਕਰਕੇ ਵੀ। ਕਿਉਂਕਿ ਆਪਣੇ ਤਾਂ ਹੁੰਦਾ ਨਾ ਫਿਲਮਾਂ 'ਚ ਮੁੰਡਾ ਕੰਮ ਕਰਦਾ, ਮਤਲਬ ਖੈਰ ਨਹੀਂ। ਉਸ ਤੋਂ ਬਾਅਦ ਅਰਧ ਸੱਤਿਆ ਜਦੋਂ ਸਕਸੈਸਫੁਲ ਹੋਈ, ਅਰਧ ਸੱਤਿਆ ਦੇ ਵਿਦ ਇਨ 2 ਈਅਰਸ ਮੈਂ ਆਪਣਾ ਘਰ ਲੈ ਲਿਆ ਸੀ, ਮਤਲਬ ਇੰਨਾ ਫਰਕ ਪਿਆ। ਅਰਧ ਸੱਤਿਆ ਤੋਂ ਪਹਿਲਾਂ ਮੈਂ 40 ਫਿਲਮਾਂ ਕਰ ਚੁੱਕਿਆ ਸੀ, ਪਰ ਆਈ ਕੁਡਨਟ ਅਫੋਰਡ ਅ ਹਾਊਸ। ਅਰਧ ਸੱਤਿਆ ਜਦੋਂ ਹਿੱਟ ਹੋਈ ਫਿਰ ਕਮਰਸ਼ੀਅਲ ਸਿਨੇਮਾ ਵਾਲਿਆਂ ਨੇ ਵੀ ਇਹਨੂੰ 3-4 ਫਿਲਮਾਂ ਸਿੱਟੀਆਂ, ਪੱਥਰ ਔਰ ਨਾਸੂਰ, ਥੋੜੀਆਂ ਜਿਹੀਆਂ ਮਿਕਸ, ਮਤਲਬ ਇੰਨੀ ਕਮਰਸ਼ੀਅਲ ਵੀ ਨਹੀਂ ਤੇ ਇੰਨੀ ਆਰਟ ਟਾਈਪ ਵੀ ਨਹੀਂ, ਤੇ ਉਹਨਾਂ ਫਿਲਮਾਂ ਤੋਂ ਹੀ ਮੈਨੂੰ ਇੰਨੇ ਪੈਸੇ ਮਿਲ ਗਏ ਕਿ ਮੈਂ ਘਰ ਲੈ ਲਿਆ। ਫਿਰ ਮੈਂ ਆਪਣੀ ਰਾਹ 'ਤੇ ਫਿਰ ਚੱਲ ਪਈ ਸ਼ਾਮ ਵਾਲੇ ਗੱਲ ਕੋਲ, ਅਤੇ ਮੇਰਾ ਐਟੀਚਿਊਡ ਇਹੀ ਰਿਹਾ ਕਿ ਜੇ ਤਮਸ ਬਣ ਰਹੀ ਹੈ ਤਾਂ ਫਿਰ ਮੈਂ ਦੂਜੀ ਫਿਲਮ ਨਹੀਂ ਕਰਨੀ। ਜਿਵੇਂ ਪੂਰਾ 1.5 ਸਾਲ ਮੈਂ ਡਿਸਕਵਰੀ ਆਫ ਇੰਡੀਆ 1.5 ਸਾਲ ਤੱਕ ਉਹਦੀ ਸ਼ੂਟਿੰਗ ਹੋਈ, ਅਤੇ ਪੂਰਾ 1.5 ਸਾਲ ਮੈਂ ਸ਼ਾਮ ਬੈਨੇਗਲ ਨੂੰ ਦੇ ਦਿੱਤਾ। ਸਿਰਫ ਮੈਂ ਉਹਨੂੰ ਕਿਹਾ ਸੀ ਕਿ ਵੀ ਮਹੀਨੇ 'ਚ ਮੈਨੂੰ 1 ਹਫ਼ਤਾ ਤੂੰ ਬਾਹਰ ਕੰਮ ਕਰਨ ਲਈ ਦੇ ਦੀ, ਕਿਉਂਕਿ ਪੈਸੇ ਘੱਟ ਮਿਲਦੇ ਆ। ਅਤੇ ਫਿਰ ਮੈਂ ਉਸ ਦੌਰਾਨ ਕੱਕਾ ਜੀ ਕਹਿੰਗ ਕੀਤਾ, ਮੈਂ ਟੈਲੀਵਿਜ਼ਨ ਸੀਰੀਅਲ, ਮੈਂ ਹੋਰ ਕਮਰਸ਼ੀਅਲ ਫਿਲਮ ਕੀਤੀ ਨਹੀਂ ਉਸ 1.5 ਸਾਲ 'ਚ। ਇਹਦੇ ਨਾਲ ਫਿਰ ਕੋਈ ਇੱਦਾਂ ਦਾ ਨਹੀਂ ਫਰਕ ਪੈਂਦਾ ਵੀ ਇੱਕ ਵਾਰੀ ਤੁਸੀਂ ਵਿਦਡਰਾ ਕਰ ਦਿਓ ਤਾਂ ਦੁਬਾਰਾ ਲੋਕ ਫਿਰ ਤੁਹਾਨੂੰ ਨਹੀਂ। ਮੇਰਾ ਐਟੀਚਿਊਡ ਉਸ ਮਾਮਲੇ 'ਚ ਮੈਂ ਬਹੁਤ ਐਰੋਗੈਂਟ, ਮੈਂ ਕਹਿੰਦਾ ਸਾਡੇ ਲੈਣਗੇ ਤਾਂ ਹੀ ਜਦੋਂ ਉਹਨਾਂ ਨੂੰ ਲੋੜ ਹੋ, ਨਹੀਂ ਤਾਂ ਕਮਰਸ਼ੀਅਲ ਸਿਨੇਮਾ ਵਾਲਿਆਂ ਨੇ ਸਾਨੂੰ ਕਿਉਂ ਲੈਣਗੇ, ਉਹ ਉਦੋਂ ਲੈਣਗੇ ਜਦੋਂ ਉਹਨਾਂ ਨੂੰ ਲੋੜ ਹੋ। ਤੇ ਇਹ ਮੇਰਾ ਥੋੜਾ ਜਿਹਾ ਅਕੜ ਹੈ ਉਹਨਾਂ ਨਾਲ, ਜੇ ਜੇ ਇਸੇ ਗੱਲ ਤੇ ਮੈਂ ਕਿਹਾ ਲੋੜ ਦਾ ਉਹਨਾਂ ਨੂੰ ਪੈਣੀ ਰਹਿਣੀ ਚਿਕਨਾ ਲੈ ਲੈਣਗੇ, ਪਰ ਵਿੱਚ 1-2 ਰੋਲ ਇਹੋ ਜਿਹੇ ਵੀ ਹੁੰਦੇ ਆ ਜਿਹਦੇ 'ਚ ਚਿਕਨਾ ਚੁੱਕਣਾ ਨਹੀਂ ਚੱਲਦਾ, ਉਹਦੇ 'ਚ ਬੰਦਾ ਚਾਹੀਦਾ ਕੰਮ ਕਰਨ ਵਾਲਾ, ਜਿਹਦੇ 'ਚ ਤੁਹਾਨੂੰ ਕੁਛ ਕੈਰੈਕਟਰਸ ਇਹੋ ਜਿਹੇ ਹੁੰਦੇ ਜਿਹਦੇ 'ਚ ਉਹਨਾਂ ਨੂੰ ਐਕਟਿੰਗ ਦੀ ਲੋੜ ਹੈ। ਅਤੇ ਫਿਰ ਉਹ ਹੁਣ ਜਿਵੇਂ ਅੱਜ ਕੱਲ੍ਹ ਕੋਨਸੈਪਟ ਇਹ ਚੱਲਿਆ ਪਿਛਲੇ 3 ਸਾਲ ਤੋਂ, ਬਜਟ ਘੱਟ ਹੋ ਗਏ ਨਾ ਕਿਉਂਕਿ ਇੰਨਾ ਪੈਸਾ ਵਾਪਸ ਨਹੀਂ ਆਉਂਦਾ, ਅਤੇ ਹੁਣ ਨਵੇਂ ਮੁੰਡੇ ਕੁੜੀਆਂ ਲੱਭਦੇ ਰਹਿੰਦੇ ਹਰ ਫਿਲਮ 'ਚ, ਦੇਖੋ ਨਵਾਂ ਮੁੰਡਾ ਕੁੜੀ ਕਿਉਂ, ਉਹਨਾਂ ਨੂੰ ਪੈਸੇ ਨਹੀਂ ਦੇਣੇ ਪੈਂਦੇ। ਵਿੱਚ ਇੱਕ ਕੈਰੈਕਟਰ ਐਕਟਰ ਲੈ ਰਿਹਾ ਚੰਗਾ, ਅਨੁਪਮ ਖੇਰ ਲੈ ਲਿਆ ਜਾਂ ਗੁਲਸ਼ਨ ਗਰੋਵਰ ਲੈ ਲਿਆ ਜਾਂ ਓਮਪੁਰੀ ਲੈ ਲਿਆ ਜਾਂ ਨਸੀਰ ਲੈ ਲਿਆ, ਅਤੇ ਉਹਨਾਂ ਨੂੰ ਇੱਕ ਮੀਟੀ ਰੋਲ ਦੇ ਦਿੱਤਾ ਐ ਬੈਲੈਂਸ ਜਿਹਾ ਕਰਕੇ ਕਿ ਇੱਕ ਫਰੈਸ਼ ਚਿਹਰਾ, ਨਵਾਂ ਮੁੰਡਾ ਕੁੜੀ, ਇੱਕ ਵਿੱਚ 1-2 ਚੰਗੇ ਐਕਟਰ ਜਿਹੜੇ ਕਹਾਣੀ ਨੂੰ ਚੱਕ ਕੇ ਲੈ ਜਾਣਗੇ, ਅਤੇ ਇਹ ਕੋਨਸੈਪਟ ਚੱਲਦਾ। ਅਤੇ ਮਤਲਬ ਜੇ ਜੇ ਆਪਾਂ ਨੂੰ ਇਸ ਗੱਲ ਤਾਂ ਕਹੀਏ ਵੀ ਬਾਹਲੇ ਲੋਕ ਜਿਹੜੇ ਫਿਲਮ ਇੰਡਸਟਰੀ 'ਚ ਈਵਨ ਫਿਲਮ ਇੰਸਟੀਚਿਊਟ ਵੀ ਜਦੋਂ ਪਹਿਲਾਂ ਅਸੀਂ ਗੱਲ ਕਰਦੇ ਸੀਗੇ ਵੀ ਉਹ ਇੱਕ ਮਤਲਬ ਫਿਲਮ ਇੰਡਸਟਰੀ ਦਾ ਏਜੰਡਾ ਸੈੱਟ ਕੀਤਾ ਜਿਹੜਾ ਉਹਦੇ ਮੁਤਾਬਕ ਉਹ ਮਤਲਬ ਉਹ ਕੰਮ ਕਰਦੇ ਹੈਗੇ ਆ, ਉਸ ਕਿਸਮ ਦੇ ਐਕਟਰ ਪੈਦਾ ਕਰਦੇ ਆ ਜਾਂ ਉਸ ਕਿਸਮ ਦੇ। ਅਤੇ ਤੁਸੀਂ ਇੱਕ ਆਪਣਾ ਮਤਲਬ ਆਪਣਾ ਇੰਡੀਵਿਜੁਅਲ ਏਜੰਡਾ ਰੱਖਿਆ ਉਹਦੇ ਮੁਤਾਬਕ ਕਰਦੇ ਆ, ਤੁਸੀਂ ਫਿਲਮ ਇੰਡਸਟਰੀ ਦੇ ਏਜੰਡੇ ਮੁਤਾਬਕ ਨਹੀਂ ਚੱਲਦੇ, ਕੀ ਇਹ ਠੀਕ ਗੱਲ? ਹਾਂ ਬਿਲਕੁਲ ਬਿਲਕੁਲ। ਅਤੇ ਇਹਦੇ ਇਹਦੇ 'ਚ ਫਿਰ ਮੈਂ ਚੁਣਦਾ ਉਹਦੇ 'ਚ, ਹੁਣ ਜਿਵੇਂ ਪਿਛਲੇ 6 ਮਹੀਨੇ 'ਚ ਘੱਟੋ ਘੱਟ 10-12 ਫਿਲਮਾਂ ਇਹ ਜਿਹੀਆਂ ਹੋਣਗੀਆਂ ਜਿਹੜੀਆਂ ਮੈਂ ਮਨਾ ਕੀਤੀ ਨਹੀਂ ਕਰਨ, ਬਲਕਿ ਮੈਂ 2 ਮਹੀਨੇ ਬੈਠਾ ਰਿਹਾ ਘਰ। ਅੱਛਾ। ਸਿਟੀ ਆਫ ਜੋਏ ਤੋਂ ਬਾਅਦ ਮੈਂ 2 ਮਹੀਨੇ ਵਿਹਲਾ ਸੀਗਾ, ਮੈਂ ਕਿਹਾ ਠੀਕ ਹੈ ਕੋਈ ਨਹੀਂ। ਵਿੱਚ ਨੂੰ 15 ਦਿਨ ਦਾ ਸ਼ਾਮ ਬੈਨੇਗਲ ਦੀ ਫਿਲਮ ਸੀਗੀ ਨਵੀਂ, ਉਹਦਾ ਕੰਮ ਕਰਿਆ, ਪੁਰਸ਼ ਕੀਤੀ, ਉਹ ਵੀ ਉਸ ਤੋਂ ਸਿਟੀ ਆਫ ਜੋਏ ਤੋਂ ਬਾਅਦ ਕੀਤੀ, ਅਤੇ ਉਹ ਬਹੁਤ ਅੱਛੀ ਫਿਲਮ ਆਊਗੀ। ਅਤੇ ਇਹਨਾਂ ਫਿਲਮਾਂ 'ਚ ਪੈਸੇ ਘੱਟ ਸੀਗੇ, ਪਰ ਕਮਰਸ਼ੀਅਲ ਸਿਨੇਮਾ ਫਿਲਮ ਨੂੰ ਮੈਂ 2 ਮਹੀਨੇ ਕੀ ਮਤਲਬ ਪ੍ਰੈਕਟੀਕਲੀ ਮੈਨੂੰ ਲੱਗਦਾ ਹੈ ਦੇਖੋ 5-6 ਮਹੀਨੇ ਤਾਂ ਸਿਟੀ ਆਫ ਜੋਏ 'ਚ ਲੱਗ ਗਏ। ਅੱਛਾ। ਓਵਰਆਲ ਅਤੇ ਸਿਟੀ ਆਫ ਜੋਏ ਤੋਂ ਇਮੀਡੀਏਟਲੀ ਪਹਿਲਾਂ ਮੈਂ ਕਰੰਟ ਕੀਤੀ ਸੀ। ਅੱਛਾ। ਕਰੰਟ 18 ਦਿਨ 'ਚ ਬਣੀ। ਅੱਛਾ ਪੂਰੀ ਫਿਲਮ ਪੂਰੀ ਫਿਲਮ ਕਿਉਂਕਿ ਲਿਮਿਟਿਡ ਲੋਕੇਸ਼ਨ ਇੱਕ ਪਿੰਡ ਗਏ ਉੱਥੇ ਹੀ ਘਰ ਹੈ ਉੱਥੇ ਹੀ ਖੇਤ ਹੈ ਉੱਥੇ ਹੀ ਅਤੇ ਉਹਦਾ ਬਜਟ ਸੀਗਾ 15 ਲੱਖ ਕਰੰਟ ਦਾ ਕਰੰਟ ਅੱਛਾ ਅਤੇ ਜਦੋਂ ਤੁਸੀਂ ਰੋਲ ਤਿਆਰ ਕਰਦੇ ਇੱਕ ਫਿਲਮ ਦਾ ਆਪਾਂ ਜਿਹੜੀਆਂ ਫਿਲਮਾਂ ਤੁਸੀਂ ਵਧੀਆ ਫਿਲਮ ਚੰਗੀਆਂ ਫਿਲਮਾਂ ਜਿਹੜੀਆਂ ਉਹਦੇ ਲਈ ਰੋਲ ਤਿਆਰ ਕਰਨ ਅਤੇ ਸ਼ੂਟਿੰਗ ਕਰਨ 'ਚ ਕਿੰਨਾ ਟਾਈਮ ਲੱਗਦਾ ਜੇ ਤੁਹਾਨੂੰ ਸਕ੍ਰਿਪਟ ਮਿਲ ਜਾਂਦੀ ਹੈ ਤੁਸੀਂ ਅਰਧ ਸੱਤਿਆ ਦਾ ਜਿਹੜਾ ਰੋਲ ਸੀ ਉਹਨੂੰ ਤਿਆਰ ਕਰਨ 'ਚ ਤਾਂ ਪੂਰਾ ਨਿਭਾਉਣ ਤੱਕ ਸ਼ੂਟਿੰਗ ਕਰਨ 'ਚ ਤੁਹਾਨੂੰ ਕਿੰਨਾ ਵਕਤ ਲੱਗਾ ਦੇਖੋ ਜੀ ਤਿਆਰ ਕਰਨ 'ਚ ਕਿਸੇ ਵੀ ਮਤਲਬ ਡਿਪੈਂਡ ਵੀ ਕਰਦਾ ਤੁਹਾਡੇ ਸਕ੍ਰਿਪਟ 'ਤੇ ਵੀ ਡਿਪੈਂਡ ਕਰਦਾ ਕਿ ਕੁਛ ਇਹੋ ਜਿਹੇ ਕਿਰਦਾਰ ਤੁਸੀਂ ਕਰਦੇ ਹੋ ਜਿਹਨਾਂ ਨੂੰ ਤੁਸੀਂ ਇਮੀਡੀਏਟਲੀ ਆਈਡੈਂਟੀਫਾਈ ਕਰ ਸਕਦੇ ਜਿਹਨਾਂ ਦੇ ਮਿਲੀਓ ਨੂੰ ਜਿਹਨਾਂ ਦੀ ਬੈਕਗਰਾਊਂਡ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਅਤੇ ਕੁਛ ਇਹੋ ਜਿਹੇ ਵੀ ਕਿਰਦਾਰ ਹੋ ਸਕਦੇ ਜਿਹੜੇ ਜਿਹਨਾਂ ਨੂੰ ਜਿਹੜੇ ਤੁਹਾਡੇ ਸਮਝ ਦੇ ਗੇੜੇ 'ਚ ਹਲੇ ਨਹੀਂ ਆਏ ਅਤੇ ਉਹਦੇ ਲਈ ਤੁਸੀਂ ਤੁਹਾਨੂੰ ਕੁਛ ਪੜ੍ਹਨਾ ਪੈਣਾ ਜਾਂ ਤੁਹਾਨੂੰ ਕੁਛ ਜਿਵੇਂ ਫਰਜ਼ ਕਰੋ ਐਗਜ਼ਾਮਪਲ ਦੇ ਤੌਰ 'ਤੇ ਅਗਰ ਕੋਈ ਬਹੁਤ ਜ਼ਿਆਦਾ ਸੀਰੀਅਸ ਫਿਲਮ ਹਨ ਇੱਥੋਂ ਦੇ ਬੰਦਿਆਂ ਬਾਰੇ ਕਿ ਜਿਹੜੇ ਸਪੋਜ਼ ਏਸ਼ੀਅਨ ਇੱਥੇ ਰਹਿੰਦੇ ਹਾਂ ਸੀਰੀਅਸ ਮੀਨਿੰਗ ਹਿਸਟੋਰੀਕਲੀ ਮਤਲਬ ਆਪਾਂ ਪੋਚਾ ਪਾਚੀ ਵੀ ਕਰ ਦਿੰਦੇ ਨਾ ਫਿਲਮਾਂ 'ਚ ਇੱਕ ਉੱਪਰੀ ਉੱਪਰੀ ਸੱਚਾਈ ਸੁਪਰਫਿਸ਼ੀਅਲ ਸੱਚਾਈ ਸੱਚਾਈ ਹੈ ਉਹ ਵੀ ਪਰ ਤੁਸੀਂ ਸੁਪਰਫਿਸ਼ੀਅਲ ਹੈ ਇਟਸ ਨੋਟ ਇਨ ਗ੍ਰੇਟ ਡੈਪਥ ਅਤੇ ਜੇ ਇਹੋ ਜਿਹਾ ਕੋਈ ਕੈਰੈਕਟਰ ਕਰਨਾ ਪਵੇ ਉਹਦੇ ਲਈ ਅਰਸਤ ਤੋਂ ਜ਼ਿਆਦਾ ਟਾਈਮ ਲੱਗੂ ਕਿਉਂਕਿ ਕੰਪਲੈਕਸਿਟੀ ਇੱਥੋਂ ਦੇ ਕੈਰੈਕਟਰਸ ਦੀ ਜਿਵੇਂ ਤੁਸੀਂ ਰੌਲਾ ਪਾਉਂਦੇ ਨੇ ਕਹਿੰਦੇ ਸਾਨੂੰ ਸਮਝਦੇ ਨਹੀਂ ਹੈ ਅਤੇ ਉਹ ਉਹ ਕੰਪਲੈਕਸਿਟੀ ਸਮਝਣ ਲਈ ਫਿਰ ਇੱਥੇ ਤੁਸੀਂ ਅਲੱਗ ਅਲੱਗ ਬੰਦਿਆਂ ਨੂੰ ਮਿਲੋ ਉਹਨਾਂ ਦੇ ਵਿਚਾਰ ਜਾਣੋ ਉਹਨਾਂ ਦੀ ਹਿਸਟਰੀ ਜਾਣੋ ਅਤੇ ਇਹ ਅਰਸਤ ਤਾਂ ਵਾਸ ਈਜ਼ੀ ਸਿਰਫ ਮੈਨੂੰ ਮੋਟਰਸਾਈਕਲ ਸਿੱਖਣਾ ਸੀ ਉਹਦੇ 'ਚ ਬਾਕੀ ਇੱਕ ਮਿਡਲ ਕਲਾਸ ਦੇ ਬੰਦੇ ਦੀ ਫਰਸਟ੍ਰੇਸ਼ਨ ਜਿਹੜਾ ਇਮਾਨਦਾਰ ਹੈ ਜਿਹੜਾ ਸੱਚੇ ਰਾਹ 'ਤੇ ਚੱਲਣਾ ਚਾਹੁੰਦਾ ਹੈ ਅਤੇ ਉਹਦਾ ਦੁੱਖ ਉਹਦੀ ਤਕਲੀਫ ਮੈਂ ਜਾਣੂ ਸੀ ਉਦੋਂ ਅਤੇ ਉਹਦੇ ਲਈ ਔਖ ਨਹੀਂ ਸੀ ਸਿਰਫ ਮੋਟਰਸਾਈਕਲ ਸਿੱਖਿਆ ਮੈਂ ਇੱਕ ਮਹੀਨਾ ਉੱਥੇ ਪਹਿਲਾਂ ਨਹੀਂ ਜਾਣਾ ਪਹਿਲਾਂ ਮੋਟਰਸਾਈਕਲ ਨਹੀਂ ਸੀ ਆਉਂਦਾ ਚਲਾਉਣਾ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਜਿਵੇਂ ਰਿਕਸ਼ਾ ਮੰਗਿਆ ਸੀ ਨਾ ਮੈਂ ਕਿਹਾ ਜੀ ਰਿਕਸ਼ਾ ਇੱਕ ਦੇ ਦਿਓ ਹੋਟਲ 'ਚ ਰੱਖ ਦਿਓ ਜਦ ਮੇਰਾ ਚਿੱਤ ਕਰੋ ਲੈ ਕੇ ਮੈਂ ਸੜਕ 'ਤੇ ਚਲਾ ਜਾ ਅਤੇ ਮੈਂ ਮੋਟਰਸਾਈਕਲ ਇੱਕ ਮਹੀਨਾ ਪਹਿਲਾਂ ਘਰੇ ਰੱਖ ਲਿਆ ਅਤੇ ਮੋਟਰਸਾਈਕਲ 'ਤੇ ਹੀ ਫਿਰ ਮੈਂ ਪੂਰੇ ਬੰਬਈ 'ਚ ਕਿਤੇ ਵੀ ਜਾਣਾ ਹੁੰਦਾ ਜੋ ਵੀ ਕੰਮ ਕਰਨਾ ਹੈ ਸ਼ੂਟਿੰਗ ਕਰਨੀ ਹੈ ਮੋਟਰਸਾਈਕਲ 'ਤੇ ਜਾਂਦਾ ਸੀ ਕਿਉਂਕਿ ਸ਼ਹਿਰ 'ਚ ਮੈਂ ਉਹਨੂੰ ਚਲਾਉਣਾ ਸੀ ਟ੍ਰੈਫਿਕ ਦੇ ਵਿੱਚ ਅਤੇ ਇਹ ਇਹ ਫਰਕ ਜਦੋਂ ਤੁਹਾਡੇ ਕੋਲ ਰੋਲ ਆਉਂਦਾ ਤੁਸੀਂ ਉਹਨੂੰ ਤਿਆਰ ਕਰਨ ਲਈ ਕੀ ਸੋਚਦੇ ਹੋ ਤੁਸੀਂ ਕੀ ਦੇਖਦੇ ਹੋ ਉਹਦੇ ਬਾਰੇ ਕਿੱਦਾਂ ਤਿਆਰ ਕਰਦੇ ਹੋ ਪਹਿਲਾਂ ਤਾਂ ਸਕ੍ਰਿਪਟ ਸਕ੍ਰਿਪਟ ਨੂੰ ਤੁਸੀਂ ਪੜ੍ਹੋ ਚੰਗੀ ਤਰ੍ਹਾਂ ਇਹਨੂੰ 4-5 ਵਾਰੀ ਫਿਰ ਤੁਸੀਂ ਉਸ ਬੰਦੇ ਦੀ ਬੈਕਗਰਾਊਂਡ ਕਿਉਂਕਿ ਸਕ੍ਰਿਪਟ 'ਚ ਹੁੰਦਾ ਇੱਕ ਤਾਂ ਟੈਕਸਟ ਹੁੰਦੀ ਹੈ ਜਿਹੜੀ ਲਿਖੀ ਹੋਈ ਹੈ ਇੱਕ ਸਬ ਟੈਕਸਟ ਹੈ ਜਿਹੜੀ ਉਹ ਤੁਸੀਂ ਫਿਰ ਘੁਰੇਦਣੀ ਪੈਂਦੀ ਤੁਹਾਨੂੰ ਕਿ ਬੰਦੇ ਦਾ ਪਿੱਛਾ ਕਿਵੇਂ ਹੋਊ ਜਿਵੇਂ ਇਸ ਇਹ ਫਿਲਮ ਜਿਹੜੀ ਇੱਥੇ ਕੀਤੀ ਹੈ ਬਰਨਿੰਗ ਸੀਜ਼ਨ ਇਹਦੇ 'ਚ ਉੱਥੇ ਮੈਂ ਅਮਰੀਕ ਗਿੱਲ ਨਾਲ ਬੈਠਿਆ ਇਸ ਕਰਕੇ ਕਿਹੋ ਜਿਹੀ ਬੈਕਗਰਾਊਂਡ ਤੋਂ ਬੰਦਾ ਗਿਆ ਉਹ ਮੈਂ ਕਿਹਾ ਓਬਵੀਅਸਲੀ ਜਿਹੜਾ ਬੰਦਾ ਕੈਨੇਡਾ 'ਚ ਰਹਿ ਕੇ 10-12 ਸਾਲ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਤੂੰ ਮੁੰਡਾ ਨਹੀਂ ਜੰਮਿਆ ਤਾਂ ਇਹਦਾ ਮਤਲਬ ਗੜਬੜ ਹੈ ਮੁੰਡਾ ਚਾਹੀਦਾ ਔਰ ਉਸ ਚੀਜ਼ ਨੂੰ ਸਮਝਦਾ ਨਹੀਂ ਉਸਨੂੰ ਇਸ਼ੂ ਬਣਾਉਂਦਾ ਹੈ ਇਹਦਾ ਮਤਲਬ ਹੀ ਇਜ਼ ਨੋਟ ਵੈਰੀ ਵੈਲ ਐਜੂਕੇਟਡ ਪਰਸਨ ਉਹ ਕਲੂ ਮਿਲਦਾ ਤੁਹਾਨੂੰ ਕਿ ਇੰਨਾ ਮਾਡਰਨ ਇਨਵਾਇਰਮੈਂਟ 'ਚ ਰਹਿ ਕੇ ਵੀ ਜੇ ਬੰਦਾ ਇਸ ਚੀਜ਼ ਨੂੰ ਨਹੀਂ ਸਮਝਦਾ ਕਿ ਜਿਹਨੂੰ ਮੈਡੀਸਿਨ 'ਤੇ ਵਿਸ਼ਵਾਸ ਨਹੀਂ ਹੈ ਡਾਕਟਰ ਨੂੰ ਪੁੱਛੇ ਕਿ ਵੀ ਕੀ ਪ੍ਰੋਬਲਮ ਹੈ ਅਤੇ ਉਸ ਨੂੰ ਇਸ਼ੂ ਬਣਾ ਕੇ ਜਿਹੜਾ ਘਰ 'ਚ ਉਥਲ ਪੁਥਲ ਮੱਚਦੀ ਹੈ ਜਿਹਦੇ ਕਰਕੇ ਅਤੇ ਇਹਦਾ ਮਤਲਬ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈ ਇਹਨੂੰ ਥਿੰਗਸ ਲੱਗਦਾ ਅਤੇ ਤੁਸੀਂ ਬੈਕਗਰਾਊਂਡ ਲੱਭਦੇ ਹੋ ਉਹਦੀ ਕਿ ਵੀ ਮੈਨੂੰ ਲੱਗਦਾ ਕਿ ਇਹ ਬੰਦਾ ਪਿੰਡੋਂ ਆਇਆ ਔਰ ਬਹੁਤੇ ਪੈਸੇ ਵਾਲਾ ਨਹੀਂ ਸੀ ਨਹੀਂ ਤਾਂ ਆਉਂਦਾ ਹੀ ਨਹੀਂ ਅਤੇ ਇਹ ਸਾਰੀਆਂ ਗੱਲਾਂ ਮੈਂ ਅਮਰੀਕ ਨਾਲ ਕੀਤੀਆਂ ਫਿਰ ਅਮਰੀਕ ਨੇ ਕੁਛ ਸੀਨ ਲਿਖ ਕੇ ਦਿੱਤੇ ਜਿਹੜੇ ਬਿਲਕੁਲ ਫਿੱਟ ਬੈਠਦੇ ਆ ਚਾਹੇ ਉਹਨੂੰ ਅਸੀਂ ਫਿਲਮਾਈਏ ਨਾ ਪਰ ਜੇ ਉਹਦੀ ਬੈਕਗਰਾਊਂਡ ਸਮਝੀਏ ਤਾਂ ਉਹ ਫਿਰ ਫੀਲਿੰਗ ਉਹਦੇ 'ਚ ਇੰਡਾਇਰੈਕਟਲੀ ਆਉਂਦੀਆਂ ਔਰ ਬਾਕੀ ਜੇ ਕੋਈ ਫਿਰ ਫਿਜ਼ੀਕਲ ਚੀਜ਼ ਹੋਵੇ ਜਿਵੇਂ ਸੁਸਮਨ 'ਚ ਸੀਗਾ ਬੁਣਨਾ ਸਿੱਖਣਾ ਸੀ ਅਤੇ ਬੁਣਨਾ ਸਿੱਖਿਆ ਆਕਰੋਸ਼ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਸੀ ਸਿਟੀ ਆਫ ਚੋਇਸ ਰਿਕਸ਼ਾ ਚਲਾਉਣੀ ਸੀ ਅਤੇ ਕੁਛ ਫਿਜ਼ੀਕਲ ਆਸਪੈਕਟ ਨੇ ਉਹਦੇ ਜੇ ਫਰਜ਼ ਕਰੋ ਤੁਸੀਂ ਕੱਲ੍ਹ ਨੂੰ ਪਾਉਣ ਵਾਲੇ ਦਾ ਰੋਲ ਕਰਨਾ ਤਾਂ ਮੇਰੇ ਸਾਹ ਨਾਲ ਕਿ ਜਦੋਂ ਜੋ ਸੀਨ ਪਾਨ ਲਾਉਣ ਦਾ ਹੋਵੇ ਉਹ ਪਾਨ ਦੀ ਦੁਕਾਨ 'ਤੇ ਜਦੋਂ ਖੜ੍ਹਦੇ ਹਾਂ ਆਪਾਂ ਕਹਿੰਦੇ ਜੀ ਫਲਾਣਾ ਪਾਨ ਬਣਾ ਦੇ ਬਨਾਰਸੀ ਬਣਾ ਦੇ ਉਹ ਪੁੱਛਦਾ ਕੀ ਪਾਵਾਂ ਜੀ, ਕਹਿੰਦਾ ਇਲਾਇਚੀ ਪਾ ਦੇ ਔਰ ਕਤਰੀ ਸੁਪਾਰੀ ਔਰ ਸੌਂਫ ਔਰ ਇਹ ਉਹ, ਅਤੇ ਉਹ ਬੰਦਾ ਤੁਹਾਡੇ ਨਾਲ ਗੱਲ ਵੀ ਕਰੀ ਜਾਂਦਾ, ਇੱਧਰ ਦੇਖੀ ਜਾਂਦਾ, ਟ੍ਰੈਫਿਕ ਵੀ ਦੇਖੀ ਜਾਂਦਾ, ਔਰ ਚੱਕ ਚੱਕ ਕੇ ਉਹ ਪਾਈ ਜਾਂਦਾ, ਮਤਲਬ ਉਹ ਦੇਖਦਾ ਹੀ ਨਹੀਂ. ਅਤੇ ਇਹ ਆਦਤ ਹੋਣੀ ਚਾਹੀਦੀ ਹੈ ਕਿ ਬੰਦਾ ਜਿਹੜਾ ਦੇਖ ਰਿਹਾ ਉਹਨੂੰ ਲੱਗੇ ਕਿ ਤੁਸੀਂ ਬਹੁਤ ਸਾਲਾਂ ਤੋਂ ਇਹ ਕੰਮ ਕਰ ਰਹੇ. ਇਸ ਕਰਕੇ ਉਹਦੀ ਫਿਜ਼ੀਕਲ ਪ੍ਰੈਕਟਿਸ ਜ਼ਰੂਰੀ ਹੁੰਦੀ. ਹੁਣ ਨਹੀਂ ਤਾਂ ਰਿਕਸ਼ਾ 3 ਦਿਨ 'ਚ ਆ ਜਾਂਦਾ ਰਿਕਸ਼ਾ ਚਲਾਉਣਾ, ਪਰ ਐਂ ਲੱਗੇ ਕਿ ਰਿਕਸ਼ਾ 5 ਸਾਲ ਤੋਂ ਚਲਾ ਰਿਹਾ, ਹਾਲਾਂਕਿ ਫਿਲਮ 'ਚ ਹੈ ਨਹੀਂ ਉਹ, ਫਿਲਮ 'ਚ ਉਦੋਂ ਹੀ ਉਹ ਤਾਂ ਪਿੰਡੋਂ ਆਇਆ ਆ ਕੇ ਉਹਨੇ ਰਿਕਸ਼ਾ, ਪਰ ਉਹ ਉਹਨੂੰ ਚੰਗਾ ਰਿਕਸ਼ਾ ਚਲਾਉਣਾ ਪੈਣਾ ਛੇਤੀ, ਕਿਉਂਕਿ ਘਰ ਦਾ ਰੋਟੀ ਖਵਾਉਣੀ, ਨਹੀਂ ਤਾਂ ਉਹਨੂੰ ਸਵਾਰੀਆਂ ਨਹੀਂ ਮਿਲਣੀਆਂ. ਅਤੇ ਇਸ ਕਰਕੇ ਉਹਨੇ ਐਕਸਟਰਾ ਮਿਹਨਤ ਕੀਤੀ ਹੋਊਗੀ ਛੇਤੀ ਰਿਕਸ਼ਾ 'ਚ ਸਿੱਖਣ ਲਈ. ਉਹਦੇ 'ਚ ਇੱਕ ਪ੍ਰੈਕਟਿਸ ਦਾ ਵੀ ਸੀਨ ਹੈ ਨਾ, ਜੋ ਪ੍ਰੈਕਟਿਸ ਕਰ ਰਿਹਾ ਸੀ ਜਿਹੜੇ ਹਾਂ ਤੁਸੀਂ ਦੇਖੀ. ਅਤੇ ਤੁਸੀਂ ਸਿਟੀ ਆਫ ਜੋਏ 'ਚ ਪਹਿਲਾਂ ਗਾਂਧੀ 'ਚ ਵੀ, ਸਿਟੀ ਆਫ ਜੋਏ ਦਾ ਤੁਹਾਡਾ ਮੇਨ ਕਾਫੀ ਵੱਡਾ ਰੋਲ ਸੀ, ਮੇਨ ਕਿਸਮ ਦਾ ਮੇਨ ਰੋਲ ਹੀ ਆ, ਦੋਨੋਂ ਕਰੂਜ਼ ਦੇ ਨਾਲ ਆਪਣੇ ਹਿੰਦੁਸਤਾਨੀ ਵੀ ਅਤੇ ਇਹਨਾਂ ਨਾਲ ਵੀ ਕੀਤਾ ਕੰਮ ਆਪਣੇ ਬਾਹਰਲੇ ਕਰੂਜ਼ ਦੇ ਨਾਲ ਵੀ, ਵਟ ਆਰ ਦਾ ਡਿਫਰੈਂਸਿਸ ਐਂਡ ਸਿਮਿਲੈਰਿਟੀਜ਼, ਕੀ ਹੈ ਦੋਨਾਂ ਦੇ ਵਿੱਚ ਕੋਈ ਸਿਮਿਲੈਰਿਟੀਜ਼? ਮਤਲਬ ਸਿਟੀ ਆਫ ਜੋਏ ਫਰਜ਼ ਕਰੋ ਬਹੁਤ ਮਿਹਨਤ ਨਾਲ ਬਣੇਗੀ, ਸਕ੍ਰਿਪਟ ਤਿਆਰ ਸੀ, ਕਈ ਡਰਾਫਟ ਬਣੇ ਸਕ੍ਰਿਪਟਸ ਦੇ, ਅਤੇ ਉਸ ਹਿਸਾਬ ਨਾਲ ਕ੍ਰੀਏਟਿਵਿਟੀ ਦੇ ਹਿਸਾਬ ਨਾਲ ਕੋਈ ਫਰਕ ਨਹੀਂ. ਸਾਡੇ ਵੀ ਗੋਬਿੰਦ ਐਲਾਨੀ, ਸਤਿਜੀਤ ਅਤੇ ਸ਼ਾਮਿਲ ਸਾਰੇ, ਉਹ ਉਸੇ ਮਤਲਬ ਉਹਨਾਂ ਕੋਲ ਕੰਪਲੀਟ ਸਕ੍ਰਿਪਟ ਹੁੰਦੀ ਹੈ, ਪੂਰੀਆਂ ਡਿਟੇਲਸ ਹੁੰਦੀਆਂ, ਸਭ ਕੁਛ ਹੁੰਦਾ, ਪਰ ਸਾਡੇ ਕੋਲ ਤਾਂ ਰਿਸੋਰਸਿਸ ਇਹਨਾਂ ਦੇ ਕੰਪੈਰੇਟਿਵਲੀ ਬਹੁਤ ਘੱਟ ਹੁੰਦੇ, ਮਤਲਬ ਇਕਿਪਮੈਂਟ ਦੇ ਹਿਸਾਬ ਨਾਲ, ਬਾਕੀ ਫੈਸਿਲਿਟੀਜ਼ ਇਹਨੂੰ ਰਹਿਣ ਦੀਆਂ, ਖਾਣ ਪੀਣ ਦੀਆਂ, ਸਾਡੇ ਇਹਨਾਂ ਲਿਮਿਟਡ, ਬਟ ਖਾਣ ਪੀਣ ਦਾ ਤਾਂ ਖੈਰ ਠੀਕ ਹੈ, ਬੰਦਾ ਰੋਟੀ ਖਾਣੀ ਹੈ ਨਾ, ਉੱਨੀ ਖਾਣੀ ਜਿੰਨੀ ਥਾਂ ਹੈ, ਚਾਹੇ ਤੁਸੀਂ ਚਾਂਦੀ ਦੀ ਪਲੇਟ 'ਤੇ ਖਾ ਲਓ, ਚਾਹੇ ਤੁਸੀਂ ਪੱਤਲ 'ਤੇ ਖਾ ਲਓ, ਅਤੇ ਉਹਨੂੰ ਮੈਂ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ. ਪਰ ਇੱਕ ਚੀਜ਼ ਜਿਹੜੀ ਸਾਡੇ 'ਚ ਅਤੇ ਉਹਦੇ 'ਚ ਬੇਸਿਕ ਫਰਕ ਹੋਊਗਾ, ਉਹ ਇਹ ਹੈ ਕਿ ਇਹ ਜੇ ਇਹਨਾਂ ਕੋਲ ਔਜ਼ਾਰ ਜਿਹੜੇ ਫਿਲਮ ਦੇ ਨੇ ਉਹ ਚੰਗੇ ਨਾ ਹੋਣ ਅਤੇ ਇਹ ਸਟੱਕ ਹੋ ਜਾਣ. ਸਾਡੇ ਇੰਪਰੋਵਾਈਜੇਸ਼ਨ ਬਹੁਤ ਕਰਦੇ ਬੰਦੇ ਕਿ ਜੀ ਔਜ਼ਾਰ ਨਹੀਂ ਹੈ ਤੁਹਾਡੇ ਕੋਲ, ਤਾਂ ਤੁਸੀਂ ਇੰਪਰੋਵਾਈਜ਼ ਕਰਦੇ. ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਤੁਹਾਡੇ ਕੋਲ ਡੋਲੀ ਜਿਹਨੂੰ ਕਹਿੰਦੇ ਆ, ਉਹਦਾ ਉਹਦੀ ਉਹ ਹਰ ਪਾਸੇ ਕੈਮਰਾ ਘੁੰਮ ਸਕਦਾ, ਉੱਪਰ ਵੀ ਜਾ ਸਕਦਾ ਹੈ, ਸਾਈਡ 'ਤੇ ਵੀ ਜਾ ਸਕਦਾ ਹੈ, ਕਿਸੇ ਵੀ ਸਾਈਡ 'ਤੇ, ਇਟਸ ਵੈਰੀ ਮੋਬਾਈਲ. ਅਤੇ ਉਹ ਹੁਣ ਸਾਡੇ ਕੋਲ ਨਹੀਂ ਹੈ, ਤਾਂ ਬੰਦਿਆਂ ਨੇ ਵੀਲ ਚੇਅਰ ਵੀ ਯੂਜ਼ ਕੀਤੀ, ਹੋਸਪਿਟਲ ਤੋਂ ਵੀਲ ਚੇਅਰ ਲੈ ਕੇ ਉਹਦੇ ਉੱਪਰ ਕੈਮਰਾਮੈਨ ਬਹਿ ਗਿਆ ਅਤੇ ਕੈਮਰਾ ਫੜ ਲਿਆ, ਉਹ ਟਰੋਲੀ ਹੋ ਗਈ ਤੁਹਾਡੀ, ਟਰੋਲੀ ਹੋ ਗਈ, ਕਿਸੇ ਪਾਸੇ ਵੀ ਉਹਨੂੰ ਘੁੰਮਾ ਲਓ, ਥਿੰਗਸ ਲਾਈਕ ਦੈਟ. ਜਾਂ ਕਰੇਨ ਨੂੰ ਇੰਪਰੋਵਾਈਜ਼ ਕਰ ਲੈਣਗੇ, ਇੱਕ ਪੁਲੀ ਲਾ ਕੇ ਪੁਲੀ 'ਤੇ ਰੱਸਾ ਬੰਨ ਲਿਆ, ਔਰ ਰੱਸੇ 'ਤੇ ਜਿਵੇਂ ਝੂਲਾ ਹੁੰਦਾ ਆਪਣੇ ਬੀਂਗ, ਉਹਦੇ 'ਤੇ ਬੰਦਾ ਬਹਿ ਗਿਆ ਕੈਮਰਾ ਲੈ ਕੇ, ਅਤੇ ਪੁਲੀ ਖਿੱਚ ਲਈ ਤੁਸੀਂ, ਉਹ ਕਰੇਨ ਬਣ ਗਈ, ਯੂ ਨੋ, ਥਿੰਗਸ ਲਾਈਕ ਦੈਟ. ਬਟ ਆਈ ਫੀਲ ਦੈਟ ਦੇ ਕੈਨ ਨਾਟ ਓਪਰੇਟ ਵਿਦਆਊਟ ਦੇਅਰ ਪ੍ਰੋਪਰ ਇਕਿਪਮੈਂਟ. ਮਤਲਬ ਸਾਡੀ ਜਿਹੜੀ ਚੰਗੀ ਫਿਲਮ ਬਣੀ ਹੋਊਗੀ ਬਾਈ ਅ ਗੁੱਡ ਫਿਲਮ ਮੇਕਰ, ਇਟ ਵਿਲ ਬੀ ਇੰਪੋਸੀਬਲ ਫਾਰ ਦੈਮ ਟੂ ਮੇਕ ਦੈਟ ਕਾਇੰਡ ਆਫ ਅ ਫਿਲਮ ਵਿਦ ਦੋਜ਼ ਰਿਸੋਰਸਿਸ. ਇਹ ਇੱਕ, ਬਾਕੀ ਇਹਨਾਂ 'ਚ ਬਹੁਤ ਸਾਰੀਆਂ ਚਾਹੀਦੀਆਂ, ਡਿਸਿਪਲਿਨ ਇਹਨਾਂ ਦਾ, ਪੰਕਚੁਐਲਿਟੀ, ਇੱਕ ਸਿਸਟਮੈਟਿਕ ਅਪਰੋਚ. ਤੇ ਆਪਣੇ ਸਿਸਟਮੈਟਿਕ ਅਪਰੋਚ ਆਰਟ ਸਿਨੇਮੇ ਦੇ ਵਿੱਚ ਜਾਂ ਦੂਜੇ 'ਚ ਨਹੀਂ ਗਏ ਜਾਂ ਕੀ? ਆਪਣਾ ਦੂਜਾ ਸਿਨੇਮਾ ਤਾਂ ਬਹੁਤ ਹੀ ਖੱਪੜ ਹੈ ਨਾ, ਕਮਰਸ਼ੀਅਲ ਸਿਨੇਮਾ ਹੈਜ਼ ਐਬਸੋਲੂਟਲੀ ਨੋ, ਮੋਸਟ ਆਫ ਇਟ, ਮਤਲਬ ਉਹਦੇ 'ਚ ਵੀ ਬੰਦੇ 10-15% ਇਹੋ ਜਿਹੇ ਨੇ ਜਿਹੜੇ ਠੀਕ ਹੈ, ਉਹ ਆਪਣਾ ਸੋਸ਼ਲ ਰੈਲੀਵੈਂਸ ਵਾਲੀ ਫਿਲਮ ਨਹੀਂ ਬਣਾਉਂਦੇ, ਐਂਟਰਟੇਨਿੰਗ ਬਣਾਉਂਦੇ, ਪਰ ਦੇ ਨੋ ਦ ਜੋਬ. ਉਹ ਨਹੀਂ ਬਣਾਉਂਦੇ ਉਹੋ ਜਿਹੀ ਫਿਲਮ ਬਿਕੋਜ਼ ਆਫ ਚੋਇਸ, ਕਹੀ ਅਸੀਂ ਕਿਉਂ ਸਾਡਾ ਗਰੀਬੀ ਦੀ ਫਿਲਮ ਬਣਾਈ, ਅਸੀਂ ਨਹੀਂ ਗਰੀਬੀ ਦੀ ਫਿਲਮ ਬਣਾਉਣੀ, ਅਤੇ ਸਾਨੂੰ ਤਾਂ ਪੈਸੇ ਚਾਹੀਦੇ ਬਿਜ਼ਨਸ, ਬਟ ਦੇ ਨੋ ਦ ਜੋਬ, ਟੈਕਨੀਕਲ ਨੋ ਹਾਓ, ਸਲਿਕ ਸਕ੍ਰਿਪਟ ਹੋਊਗੀ, ਜਿਵੇਂ ਫਿਲਮ ਲਾਈਕ ਸ਼ੋਲੇ ਔਰ ਤੇਜ਼ਾਬ, ਇਹ ਸਾਰੀਆਂ ਫਿਲਮਾਂ ਦੇ ਆਰ ਵੈਰੀ ਵੈਲ ਮੇਡ ਫਿਲਮ, ਸਟੋਰੀ ਦੇ ਹਿਸਾਬ ਨਾਲ, ਕੈਰੇਕਟਰਾਈਜੇਸ਼ਨ ਦੇ ਹਿਸਾਬ ਨਾਲ, ਐਕਟਿੰਗ ਦੇ ਹਿਸਾਬ ਨਾਲ, ਵੈਰੀ ਸਲਿਕ ਫਿਲਮ. ਅਤੇ ਆਪਣਾ ਜਿਹੜਾ ਕਮਰਸ਼ੀਅਲ ਸਿਨੇਮਾ ਅਤੇ ਆਰਟ ਸਿਨੇਮਾ, ਉਹਦਾ ਆਪਸ ਵਿੱਚ ਕੀ ਰਿਲੇਸ਼ਨਸ਼ਿਪ ਹੈ ਇੰਡੀਅਨ ਸਿਸਟਮ ਵਿੱਚ, ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ? ਮੈਨੂੰ ਲੱਗਦਾ ਕਿ ਇਹ ਕੋਈ ਹੈਗਾ ਰਿਲੇਸ਼ਨਸ਼ਿਪ? ਨਹੀਂ, ਰਿਲੇਸ਼ਨਸ਼ਿਪ ਬਦਲਿਆ ਪਿਛਲੇ 10-12 ਸਾਲ 'ਚ ਬਦਲਿਆ। ਪਹਿਲਾਂ ਤਾਂ ਇਹ ਸੀਗਾ ਕਮਰਸ਼ਲ ਸਿਨੇਮਾ ਹੈ, ਆਰਟ ਸਿਨੇਮਾ ਕੀ ਹੁੰਦਾ, ਬਕਵਾਸ, ਇਹ ਸੀਗਾ ਪਹਿਲਾਂ ਪ੍ਰੀ ਅਰਧ ਸੱਤ ਅਤੇ ਥੀਏਟਰ ਨੂੰ ਸਮਝਦੇ ਸੀ ਅੱਛਾ ਨਾਟਕ ਨੂਟਕ ਕਰਦਾ, ਠੀਕ ਹੈ ਯਾਰ, ਮਤਲਬ ਰਿਹਰਸਲ ਹੈ ਨਾਟਕ ਦੀ, ਪਰ ਤੂੰ ਫਿਲਮ ਕਰਨਾ ਹੈ, ਨਾਟਕ ਕਰਨਾ ਹੈ, ਇਹ ਐਟੀਟਿਊਡ ਹੁੰਦਾ ਸੀ ਇੰਡਸਟਰੀ ਦਾ। ਉਹ ਬਦਲ ਗਿਆ, ਥੀਏਟਰ ਹੈਜ਼ ਲੋਟ ਆਫ ਰਿਸਪੈਕਟ ਇਨ ਕਮਰਸ਼ਲ ਸਿਨੇਮਾ, ਦੇ ਰਿਸਪੈਕਟ ਅ ਪਰਸਨ ਹੂ ਕਮਸ ਫਰੋਮ ਨੈਸ਼ਨਲ ਸਕੂਲ ਡਰਾਮਾ। ਨੈਸ਼ਨਲ ਸਕੂਲ ਡਰਾਮਾ ਦਾ ਨਾਂ ਨਹੀਂ ਸੁਣਿਆ, ਫਿਲਮ ਇੰਸਟੀਚਿਊਟ ਆਪਣਾ ਫਿਲਮ ਇੰਡਸਟਰੀ ਨਾਂ ਵੀ ਨਹੀਂ ਸੀ ਸੁਣਿਆ, ਹਾਲਾਂਕਿ ਉਹ ਓਨਾ ਹੀ ਪੁਰਾਣਾ ਹੈ ਜਿੰਨਾ ਫਿਲਮ ਇੰਸਟੀਚਿਊਟ ਪੁਰਾਣਾ, 59 'ਚ ਨੌਵੇਂ ਬਣੇ, ਮਤਲਬ ਨੈਸ਼ਨਲ ਸਕੂਲ ਡਰਾਮਾ ਵੀ ਫਿਲਮ ਇੰਸਟੀਚਿਊਟ। ਉਹ ਐਟੀਚਿਊਡ ਬਦਲਿਆ ਉਹਨਾਂ ਦਾ, ਫਿਰ ਆਰਟ ਸਿਨੇਮਾ ਵੱਲ ਵੀ ਜਦੋਂ ਉਹਨਾਂ ਨੇ ਕੁਆਲਿਟੀ ਦੇਖੀ, ਫਿਰ ਫਿਲਮਾਂ ਕੁਛ ਸਕਸੈਸਫੁਲ ਵੀ ਹੋਈਆਂ ਕਮਰਸ਼ੀਅਲ, ਜਿਵੇਂ ਸੱਤੇ ਹੋਈ, ਆਕਰੋਸ਼ ਹੋਈ, ਮੰਥਨ ਹੋਈ, ਹੋਰ ਵੀ ਯੂਨੋ ਕਈ, ਭੁਵਨ ਸ਼ੋਮ ਹੋਈ, ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਕਮਰਸ਼ਲੀ ਆਲਸੋ ਦੇ ਰਹਿਣ ਵੈਲ, ਅਤੇ ਫਿਰ ਉਹਨਾਂ ਦਾ ਐਟੀਚਿਊਡ ਯੂਨੋ ਬਦਲਿਆ ਕੇ ਯਾਰ, ਅਤੇ ਨਾਓ ਵੀ ਹੈਵ ਇੱਕ ਕੋਲਡਨੈਸ ਥੋੜ੍ਹੀ ਜਿਹੀ ਹੁੰਦੀ ਹੈ ਕਿ ਯਾਰ ਆਪਣੇ ਆਪ ਨੂੰ ਕੀ ਸਮਝ, ਦੋਵੇਂ ਪਾਸੇ, ਵਿਚ ਆਈ ਥਿੰਕ ਇਜ਼ ਰੋਂਗ। ਨਾ ਤਾਂ ਸਾਨੂੰ ਉਹਨਾਂ ਨੂੰ ਲਤਾੜਨਾ ਚਾਹੀਦਾ, ਨਾ ਉਹਨਾਂ ਨੂੰ ਸਾਨੂੰ ਲਤਾੜਨਾ ਚਾਹੀਦਾ, ਬਈ ਇਟਸ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਅਤੇ ਲੈਟ ਪੀਪਲ ਚੂਜ਼ ਕਿ ਉਹਨਾਂ ਨੂੰ ਕੀ ਦੇਖਣਾ। ਮੈਂ ਇਹ ਨਹੀਂ ਕਹਿੰਦਾ ਕਮਰਸ਼ੀਅਲ ਸਿਨੇਮਾ ਬੰਦ ਕਰ ਦਿਓ, ਪਰ ਇਹ ਹੈ ਕਿ ਥੋੜ੍ਹਾ ਜਿਹਾ ਉਹਨੂੰ ਟੇਸਟਫੁਲ ਤਾਂ ਬਣਾਓ, ਹੈਲਦੀ ਐਂਟਰਟੇਨਮੈਂਟ ਹੋਵੇ, ਅਤੇ ਯੂ ਨੋ ਲੈਟ ਦੀਜ਼ ਫਿਲਮਸ ਰਨ। ਜੇ ਤੁਹਾਡੀ ਫਿਲਮ 25 ਹਫ਼ਤੇ ਚੱਲਦੀ ਹੈ, ਇਹ ਚੰਗੀ ਗੱਲ ਹੈ, ਸਾਡੀ 10 ਹਫ਼ਤੇ ਚੱਲਦੀ ਹੈ, ਠੀਕ ਹੈ, ਤੁਹਾਡੀ ਕਹਾਣੀ ਫਲਾਣੇ ਮੈਗਜ਼ੀਨ 'ਚ ਛਪਦੀ ਹੈ, ਲਸਟ ਵੀਕਲੀ ਛਪਦੀ ਹੈ, ਸਾਡੀ ਸਿਰਜਣਾ ਛਪਦੀ ਹੈ, ਠੀਕ ਹੈ, ਪਰ ਦੋਵਾਂ ਨੂੰ ਰਹਿਣ ਦਿਓ ਨਾ, ਕੋਈ ਦੁਸ਼ਮਣੀ ਥੋੜ੍ਹੀ ਹੈ ਆਪਸ 'ਚ, ਇਹ ਦੁਸ਼ਮਣੀ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ, ਇਟਸ ਨੋਟ ਅ ਕੰਨਫਰੰਟੇਸ਼ਨ, ਕੁਸ਼ਤੀ ਨਹੀਂ ਹੈ, ਕੁਸ਼ਤੀ ਹੋ ਹੀ ਨਹੀਂ ਸਕਦੀ, ਕਿਉਂਕਿ ਉਹਨਾਂ ਦੀ ਲਾਈਨ ਅਲੱਗ ਹੈ, ਸਾਡੀ ਅਲੱਗ ਹੈ, ਉਹ ਇੱਕ ਤਰ੍ਹਾਂ ਦੀਆਂ ਫਿਲਮਾਂ ਬਣਾਉਣੇ ਹਾਂ ਅਸੀਂ, ਇੱਕ ਤਰ੍ਹਾਂ ਦੋ ਦੁਕਾਨਾਂ ਨੇ, ਇੱਕ ਰਸਗੁੱਲੇ ਦੀ ਹੈ, ਇੱਕ ਗੁਲਾਬ ਜਾਮੁਨ ਦੀ ਹੈ, ਜਾਂ ਜੋ ਵੀ ਹੈ, ਅਤੇ ਕੰਪੀਟੀਸ਼ਨ ਹੈ ਹੀ ਨਹੀਂ। ਕੰਪੀਟੀਸ਼ਨ ਤਾਂ ਹੋਵੇ ਜੇ ਤੁਸੀਂ ਵੀ ਗੁਲਾਬ ਜਾਮੁਨ ਬਣਾ ਰਹੇ ਹੋ, ਅਸੀਂ ਵੀ ਗੁਲਾਬ ਜਾਮੁਨ ਬਣਾ ਰਹੇ, ਤਾਂ ਕੰਪੀਟੀਸ਼ਨ ਆਉਂਦਾ, ਤਾਂ ਖੁੰਦਕ ਹੋਣੀ ਚਾਹੀਦੀ ਹੈ। ਸੋ ਵੀ ਸ਼ੁੱਡ ਬੀ ਪੇਸ਼ੈਂਟ ਟੂ ਈਚ ਅਦਰ ਕਿ ਵੀ ਤੁਸੀਂ ਆਪਣਾ ਕਰੋ, ਅਸੀਂ ਆਪਣਾ ਕਰੋ, ਪਰ ਇਹ ਹੈ ਨਹੀਂ, ਫਰਕ ਪਿਆ ਉਹਦੇ 'ਚ, ਮਤਲਬ ਇਹ ਯੂ ਨੋ ਨੋ ਰਿਲੇਸ਼ਨਸ਼ਿਪ ਤੋਂ ਹੁਣ ਇੱਕ ਡੈਫੀਨੇਟ ਰਿਲੇਸ਼ਨਸ਼ਿਪ ਹੈ ਕਿ ਜਦੋਂ ਬੰਦੇ ਨਾ ਤਾਂ ਅੱਖ ਚਲਾਉਣਗੇ ਇੱਕ ਦੂਜੇ ਤੋਂ ਜਦੋਂ ਮਿਲਣਗੇ, ਨਾ ਇਹ ਕਹਿਣਗੇ ਚਾਰਾ ਹੈ ਕਿਹਨੇ ਬੁਲਾਇਆ ਨੂੰ, ਇਹ ਵੀ ਨਹੀਂ ਹੈ, ਮਤਲਬ ਦੇਰ ਇਜ਼ ਆ ਆਲਸੋ, ਪਰ ਅੰਡਰਨੀਥ ਉਹ ਜਿਹੜਾ ਭਾਵਨਾ ਹੈ ਨਾ, ਉਹ ਗਲਤ ਹੈ, ਉਹ ਥੋੜ੍ਹਾ ਜਿਹਾ ਮੀਡੀਆ ਦੀ ਵੀ ਉਹਦੇ 'ਚ ਜਿਹੜਾ ਫਿਲਮ ਮੀਡੀਆ ਹੈ ਉਹਨਾਂ ਦੀ, ਜਿਵੇਂ ਫਿਲਮ ਮੀਡੀਆ, ਮੈਂ ਨਸੀਰ ਅਸੀਂ ਇੰਨੀਆਂ ਫਿਲਮਾਂ ਕੀਤੀਆਂ, ਕਦੇ ਉਹਨਾਂ ਨੇ ਸਾਨੂੰ ਕਵਰ 'ਤੇ ਨਹੀਂ ਪਾਇਆ, ਕਦੇ ਨਹੀਂ ਪਾਇਆ, ਸਿਟੀ ਆਫ ਜੋਏ ਐਡੀ ਵੱਡੀ ਫਿਲਮ ਕੀਤੀ, ਇੱਥੇ ਆਇਆ, ਇੱਥੇ ਵੀ, ਇੱਥੇ ਦੇ ਅਖਬਾਰਾਂ ਨੇ ਕਵਰ 'ਤੇ ਦਿੱਤਾ, ਪਰ ਇੰਡੀਆ ਦੇ ਜਿਹੜੇ ਫਿਲਮ ਸਰਕਲ ਹਨ ਉਹ ਦੇ ਡੋਂਟ, ਠੀਕ ਹੈ, ਜਦੋਂ ਉਹਨਾਂ ਨੂੰ ਕੁਛ ਮਸਾਲਾ ਜਿਹਾ ਮਿਲੇ ਕਿ ਅੱਛਾ ਓਮਪੁਰੀ ਦੀ ਸ਼ਾਦੀ 'ਚ ਗੜਬੜ ਹੋ ਰਹੀ ਹੈ, ਫਿਰ ਪਾ ਦਿਓ, ਜਾਂ ਕੁਛ ਇਹੋ ਜਿਹੀ ਕੁਛ, ਜਾਂ ਫਿਰ ਕਾਰੋਬਾਰੀ ਅਵਾਰਡ ਜਿੱਤ ਲਿਆ, ਹਾਂ ਇੱਕ ਲਾਈਨ ਵਿੱਚ ਨੂੰ ਕਿਤੇ, ਅਤੇ ਕਿਉਂਕਿ ਉਹ ਦੈਟ ਇਜ਼ ਅ ਪ੍ਰੋਫੈਸ਼ਨਲ ਪੇਡ ਮੀਡੀਆ ਐਂਡ ਵੀ ਰਿਫਿਊਜ਼ ਟੂ ਬਾਏ, ਬਲਕਿ ਮੈਂ ਕਈ ਵਾਰ ਮਜ਼ਾਕ 'ਚ ਕਹਿੰਦਾ ਹੁੰਦਾ, ਮੈਂ ਕਿਹਾ ਹਾਊ ਮਚ ਡੂ ਯੂ ਚਾਰਜ ਫੋਰ ਅ ਕਵਰ ਪੇਜ, ਪਰ ਇਟ ਡਜ਼ਨਟ ਬੋਦਰ ਮੀ, ਆਈ ਸੈਡ ਨੈਵਰ ਮਾਈਂਡ। ਅੱਜ ਤੱਕ ਮੈਂ ਕਦੇ ਪਬਲਿਸਿਸਟ ਨਹੀਂ ਰੱਖਿਆ, ਕਿਸੇ ਪਬਲਿਸਿਟੀ 'ਤੇ ਕੋਈ ਖਰਚਾ ਨਹੀਂ ਕੀਤਾ, ਕੁਛ ਨਹੀਂ, ਆਈ ਮੀਨ ਆਈ ਟੋਟਲੀ ਇਗਨੋਰ, ਇਫ ਦੇਰ ਇਜ਼ ਅ ਨਿਊਜ਼ ਦੇਰ ਇਜ਼ ਅ ਨਿਊਜ਼, ਇਫ ਦੇਰ ਇਜ਼ ਨੋ ਨਿਊਜ਼ ਨੋ ਨਿਊਜ਼। ਬਾਕੀ ਜਿਹੜੀ ਪ੍ਰੈਸ ਹੈ ਆਪਣਾ ਸੰਡੇ ਹੈ ਜਾਂ ਮਤਲਬ ਦੂਜੀ ਜਿਹੜੀ ਨੈਸ਼ਨਲ ਪ੍ਰੈਸ ਹੈ ਉਹ ਬਾਕਾਇਦਾ ਥਾਂ ਦਿੰਦੇ ਆ, ਫਿਲਮ ਪ੍ਰੈਸ ਜਿਹੜੀ ਇੰਡਸਟਰੀ ਦੀ ਦੇ ਇਗਨੋਰ ਅਸ, ਅਨਲੈਸ ਇਟ ਇਜ਼ ਵੈਰੀ, ਮਤਲਬ ਉਹਨਾਂ ਨੂੰ ਲੱਗੇ ਕਿ ਯਾਰ ਵੀ ਕਾਂਟ ਇਗਨੋਰ ਦਿਸ। ਇਹਦੇ 'ਚ ਪ੍ਰੈਸ ਦੀ ਮੋਨੋਪੋਲੀ ਹੈ ਜਾਂ ਜਿਹੜਾ ਕਮਰਸ਼ੀਅਲ ਸਿਨੇਮਾ ਉਹ ਮੋਨੋਪੋਲੀ ਸਿਨੇਮਾ? ਨਹੀਂ, ਇੱਕ ਇਕੱਠਾ ਹੀ ਹੈ ਇਹ ਸਾਰਾ, ਇਟਸ ਅ ਵਿਸ਼ੀਅਸ ਸਰਕਲ, ਮਤਲਬ ਉਹਦੇ 'ਚ ਡਿਸਟ੍ਰੀਬਿਊਸ਼ਨ ਵੀ ਹੈ, ਉਹਦੇ 'ਚ ਪ੍ਰੋਡਕਸ਼ਨ ਵੀ ਹੈ, ਉਹਦੇ 'ਚ ਪ੍ਰੈਸ ਵੀ ਹੈ, ਦਿਸ ਇਜ਼ ਆਲ ਇਨ ਵਨ ਲੀਗ। ਉਹਨਾਂ ਦਾ ਯੂ ਨੋ ਦ ਕਨਸੈਪਟ ਆਫ ਫਿਲਮ ਪਾਰਟੀ, ਜਿਹਦੇ 'ਚ ਮੈਂ ਜਾਂਦਾ ਹੀ ਨਹੀਂ, ਇਜ਼ ਦੈਟ ਇੱਕ ਤਾਂ ਤੁਸੀਂ ਬੰਦਿਆਂ ਨੂੰ ਮਿਲਦੇ ਹੋ, ਬਿਜ਼ਨਸ ਹੁੰਦਾ ਉੱਥੇ, ਯੂ ਨੋ ਕੰਟੈਕਟਸ ਬਣਾਉਂਦੇ ਹੋ, ਪ੍ਰੈਸ ਆਉਂਦੀ ਹੈ, ਆਲ ਦੀਸ ਥਿੰਗਸ, ਬਿਕੋਜ਼ ਦੈਟਸ ਅ ਡਿਫਰੈਂਟ ਐਟਮੋਸਫੇਅਰ। ਹੁਣ ਫਿਰ ਯੂ ਨੋ ਉਹਦੇ 'ਚ ਫਿਰ ਤੁਹਾਡੀ ਚੋਇਸ ਵੀ ਹੈ, ਹੁਣ ਸੱਤਿਆਜੀਤ ਰੇ ਕਿਹੜਾ ਫਿਲਮ ਪਾਰਟੀਆਂ ਜਾਂਦਾ, ਬਟ ਦ ਬਾਡੀ ਆਫ ਵਰਕ ਹੀ ਇਜ਼ ਲੈਫਟ ਬਿਹਾਈਂਡ। ਸੱਤਿਆਜੀਤ ਰੇ 'ਤੇ ਲੈ ਲਓ ਤੁਸੀਂ, ਦੇਖੋ ਸੱਚ ਆ ਗ੍ਰੇਟ ਫਿਲਮ ਮੇਕਰ, ਇੰਟਰਨੈਸ਼ਨਲੀ ਨੋਨ, ਨੈਸ਼ਨਲ ਪ੍ਰੈਸ ਨੇ ਇੰਨਾ ਉਹਨੂੰ ਉਹਦੀ ਗੱਲ ਕੀਤੀ, ਉਹਦੇ ਬਾਰੇ 'ਚ ਲਿਖਿਆ, ਆਲ ਦੈਟ। ਲੁੱਕ ਐਟ ਦ ਫਿਲਮ ਪ੍ਰੈਸ, ਯੂ ਗਿਵ ਮੀ ਵਨ ਮੈਗਜ਼ੀਨ ਵਿਚ ਹੈਜ਼ ਅ ਕਵਰ ਸਟੋਰੀ ਆਫ ਕੌਣ, ਸੱਤਿਆਜੀਤ ਰੇ, ਨਨ। ਉਹਨੂੰ ਛੱਡੋ, ਦੇ ਡਿਡਨਟ ਹੈਵ ਅ ਹੋਲੀਡੇ ਉਹਦੀ ਡੈਥ 'ਤੇ, ਫਿਲਮ ਇੰਡਸਟਰੀ ਨੇ ਇੱਕ ਦਿਨ ਦੀ ਵੀ ਛੁੱਟੀ ਨਹੀਂ, ਉਹਨਾਂ ਦਾ ਕੋਈ ਛੋਟਾ ਜਿਹਾ ਐਕਟਰ ਵੀ ਮਰ ਜਾਂਦਾ ਤਾਂ ਛੁੱਟੀ ਕਰ ਦਿੰਦੇ। ਅੱਛਾ, ਹਾਂ, ਕਿ ਜੀ ਅੱਜ ਸ਼ੂਟਿੰਗ ਨਹੀਂ। ਜੇ ਫਿਲਮ ਇੰਡਸਟਰੀ ਦਾ ਕਮਰਸ਼ਲ ਸੀ ਨਾ, ਛੋਟਾ ਜਿਹਾ ਐਕਟਰ ਮਰ ਜਾਏ ਤਾਂ ਛੁੱਟੀ ਹੋ ਜਾਂਦੀ। ਪਰ ਸੱਤਿਆਜੀਤ ਰੇ ਅ ਨੈਸ਼ਨਲ ਹੀਰੋ, ਹੀ ਡਾਈਡ, ਦੇਰ ਵਾਸ ਨੋ ਹੋਲੀਡੇ। ਆਰਟ ਸਿਨੇਮੇ ਦੀ ਐਸ ਵੇਲੇ ਸਿਚੁਏਸ਼ਨ ਕੀ ਹੈ? ਆਰਟ ਸਿਨੇਮੇ ਦੀ ਸਿਚੁਏਸ਼ਨ ਟੀਵੀ 'ਤੇ ਨਿਰਭਰ ਹੈ, ਮਤਲਬ ਪੂਰਾ ਉਹਦਾ ਪਹਿਲਾਂ ਜਿਹੜਾ ਛੋਟੀ ਛੋਟੀ ਫਿਲਮ ਬਣ ਕੇ ਰਿਲੀਜ਼ ਹੁੰਦੀਆਂ ਸੀ, ਉਹ ਹੁਣ ਆਰਟ ਸਿਨੇਮਾ ਨੂੰ ਥੋੜ੍ਹਾ ਜਿਹਾ ਆਪਣੀ ਬੋਲੀ ਬਦਲਣੀ ਪੈਣੀ। ਆਰਟ ਸਿਨੇਮਾ ਦੀ ਬਹੁਤ ਲੋੜ ਹੈ, ਬਹੁਤ ਬੰਦੇ ਇਹਦੀ ਆਡੀਅੰਸ ਪਿਛਲੇ 10 ਸਾਲਾਂ 'ਚ ਬਹੁਤ ਵਧੀਆ, ਮਤਲਬ ਮਿਡਲ ਕਲਾਸ ਤੋਂ ਵੀ, ਪਹਿਲਾਂ ਤਾਂ ਮਿਡਲ ਕਲਾਸ ਸੀਗੀ ਸਿਰਫ ਜਿਹੜੀ ਪੈਟਰਨਾਈਜ਼ ਕਰ, ਔਰ ਇੰਡੀਆ 'ਚ ਮਿਡਲ ਕਲਾਸ ਬਹੁਤ ਵੱਡੀ ਕਲਾਸ ਹੈ, ਬਾਡੀ ਆਫ ਪੀਪਲ ਇਜ਼ ਮੱਚ ਯੂ ਨੋ ਹਾਇਰ ਦੈਨ ਐਨੀ ਅਦਰ ਕੰਟਰੀ ਬਾਹਰ। ਅਤੇ ਪਰ ਉਹਦੇ 'ਚ ਇਹ ਹੈ ਕਿ ਆਰਟ ਸਿਨੇਮਾ ਦਾ ਆਪਣਾ ਕੋਈ ਡਿਸਟ੍ਰੀਬਿਊਸ਼ਨ ਸਿਸਟਮ ਨਹੀਂ ਹੈ, ਅਤੇ ਉਹਨੂੰ ਤੋੜਨ ਲਈ ਇੱਕ ਹੀ ਚੀਜ਼ ਹੈ ਕਿ ਅਸੀਂ ਫਿਲਮਾਂ ਸੌਖੀਆਂ ਬਣਾਈਏ, ਲੈਂਗੁਏਜ ਸਾਡੀ ਬੋਲੀ ਸਾਡੀ ਜਿਹੜੀ ਆਪਣੀ ਫੋਰਮ ਹੈ ਉਹਨੂੰ ਇਸਤੇਮਾਲ ਕਰੀਏ, ਜਿਵੇਂ ਮਿਊਜ਼ਿਕ ਡਾਂਸ, ਮਿਊਜ਼ਿਕ ਡਾਂਸ ਕੋਈ ਮਾੜੀ ਗੱਲ ਨਹੀਂ ਹੈ, ਪਰ ਉਹਨੂੰ ਅਸੀਂ ਮਾੜਾ ਬਣਾ ਦਿੱਤਾ, ਉਹਦੇ 'ਚ ਥੋੜ੍ਹਾ ਜਿਹਾ ਕੁਛ ਮਸਾਲਾ ਵੈਸਟ ਦਾ ਪਾ ਕੇ, ਥੋੜ੍ਹਾ ਇਹਨੂੰ ਚਾਹੇ ਉਹ ਕੱਪੜਿਆਂ 'ਚ ਹੋਵੇ, ਚਾਹੇ ਉਹ ਮਿਊਜ਼ਿਕ ਦੇ ਕੰਟੈਂਟ 'ਚ ਹੋਵੇ, ਚਾਹੇ ਪੋਇਟਰੀ 'ਚ ਹੋਵੇ। ਹੁਣ ਕਿਹੜੀ ਪੋਇਟਰੀ, 1-2-3 ਵਟ ਪੋਇਟਰੀ ਇਜ਼ ਇਨ ਦੈਟ, ਫੋਰਮ ਸੀਗੀ ਪਰ ਦੇਰ ਇਜ਼ ਨੋ ਪੋਇਟਰੀ। ਅਤੇ ਇਹੀ ਜਿਹੜੇ ਜਿਹੜੇ ਥੀਮ ਨਾਲ ਮੇਲ ਖਾਣ, ਮਤਲਬ ਕਹਿਣ ਦਾ ਭਾਵ ਇਹ ਹੈ ਕਿ ਹੁਣ ਜੇ ਤੁਸੀਂ ਫਰਜ਼ ਕਰੋ ਥੀਏਟਰ ਵੀ ਹੈ, ਤੁਸੀਂ ਇੱਕ ਕਹਾਣੀ ਸੁਣਾ ਰਹੇ ਹੋ ਪਿੰਡ 'ਚ ਜਾ ਕੇ ਕਿ ਜੀ ਇਹ ਇੰਸੀਡੈਂਟ, ਜੇ ਉਹਨੂੰ ਤੁਸੀਂ ਗਾ ਕੇ ਸੁਣਾਓਗੇ ਤਾਂ ਬੰਦੇ ਜ਼ਿਆਦਾ ਬੰਦੇ ਸੁਣਨ ਆਉਣਗੇ ਤੁਹਾਨੂੰ, ਫਿਰ ਠੀਕ ਹੈ ਬਈ ਤੁਸੀਂ ਗਾ ਕੇ ਸੁਣਾ ਦਿਓ। ਅਤੇ ਇਹ ਚੀਜ਼ ਜਿਹੜੀ ਸਾਨੂੰ ਆਰਟ ਸਿਨੇਮਾ ਨੂੰ ਆਪਣੀ ਫੋਰਮ ਲੱਭ ਕੇ ਸਰਕਾਰ 'ਤੇ ਨਹੀਂ ਡਿਪੈਂਡ ਕਰਨਾ ਚਾਹੀਦਾ, ਨਾ ਕਿਸੇ ਜ਼ਿਮੀਂਦਾਰ 'ਤੇ ਕਿ ਜੀ ਉਹਨੇ ਖੁਸ਼ ਹੋ ਕੇ ਮੁੰਡੇ ਦੇ ਜਨਮ ਦਿਨ 'ਤੇ ਕਹਿਤਾ ਕਿ ਚੰਗੀ ਫਿਲਮ ਬਣਾ ਦਿਓ। ਫਿਲਮ ਨੂੰ ਆਪਣੇ ਪੈਰ 'ਤੇ ਆਪ ਖੜਾ ਹੋਣਾ ਚਾਹੀਦਾ, ਅਤੇ ਉਹਦੇ 'ਚ ਇੰਨੀ ਤਾਕਤ ਹੈਗੀ ਕਿ ਉਹ ਬਹੁਤ ਬੰਦੇ ਉਹਨੂੰ ਪੇਟਰਨਾਈਜ਼ ਕਰਨ ਲਈ ਤਿਆਰ ਨੇ, ਮਤਲਬ ਜਿਹੜੇ ਟਿਕਟ ਲੈ ਕੇ ਫਿਲਮ ਦੇਖਣਗੇ। ਸਿਰਫ ਸਾਨੂੰ ਜਿਹੜੇ ਆਫਬੀਟ ਫਿਲਮ ਮੇਕਰਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਬਹਿ ਕੇ ਸੋਚ ਕੇ, ਅਤੇ ਇਹ ਚੱਕਰ 'ਚ ਨਾ ਪੈ ਕੇ ਕਿ ਜੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਜਾਓ, ਸਾਡੀ ਉੱਥੇ ਵਾਹ ਵਾਹ ਹੋ ਗਏ, ਵਾਹ ਕਮਾਲ ਦੀ ਫੋਰਮ ਕੱਢੀ ਹੈ ਇੰਡੀਆ ਫਿਲਮ ਮੇਕਰ ਨੇ, ਅਤੇ ਉਹ ਚੱਕਰ 'ਚ ਨਹੀਂ ਜਾਣਾ ਚਾਹੀਦਾ। ਵੀ ਸ਼ੁੱਡ ਯੂਜ਼ ਆਰ ਓਨ ਫੋਰਮ, ਜਿਵੇਂ ਦੇ ਯੂਜ ਕਮਰਸ਼ਲ ਸਿਨੇਮਾ ਯੂਜ਼ ਐਵਰੀਥਿੰਗ, ਆਰਟ ਸਿਨੇਮਾ ਤੋਂ ਵੀ ਉਹਨੇ ਸਿੱਖਿਆ, ਪਰ ਸਾਨੂੰ ਵੀ ਸਿੱਖਣਾ ਚਾਹੀਦਾ ਨਾ ਕਮਰਸ਼ਲ ਸਿਨੇਮਾ। ਉਹਨਾਂ ਨੇ ਅੱਜ ਹੁਣ ਜਿਹੜੀਆਂ ਅੱਜ ਪਰਟੀਕੁਲਰਲੀ ਆਫਟਰ ਅਰਥ ਸਰਤੇ ਦੇਵ ਚੇਂਜ ਦ ਪੈਟਰਨ, ਉਹਨਾਂ ਨੇ ਉਸ ਫਾਰਮੂਲੇ ਨੂੰ ਯੂਜ਼ ਕੀਤਾ ਪੁਲਿਸ ਇੰਸਟੀਟਿਊਸ਼ਨ ਨੂੰ ਜਾਂ ਪੋਲੀਟੀਸ਼ੀਅਨਸ ਨੂੰ। ਤੁਸੀਂ ਦੇਖ ਲਓ 84 ਤੋਂ ਬਾਅਦ ਜਿੰਨੀਆਂ ਕਮਰਸ਼ਲ ਫਿਲਮਾਂ ਬਣੀਆਂ ਉਹਦੇ 'ਚ ਪੋਲੀਟੀਸ਼ੀਅਨਸ ਦੇ ਕੈਰੈਕਟਰਸ ਕਿੰਨੇ ਆਏ, ਉਹਨੂੰ ਓਥੈਂਟਿਸਿਟੀ ਦੇਣ ਲਈ ਥੋੜ੍ਹੇ ਜਿਹੇ ਕੁਛ ਰੀਅਲ ਇੰਸੀਡੈਂਟ ਵੀ ਪਾਉਂਦੇ ਆ ਮਸਾਲੇ ਦੇ ਨਾਲ ਨਾਲ। ਦੇ ਯੂਜ਼ ਐਵਰੀਥਿੰਗ ਟੂ ਮੇਕ ਇਟ ਅ ਸਕਸੈਸ, ਅਤੇ ਸਾਨੂੰ ਵੀ ਇਹ ਮੰਨ ਕੇ ਚੱਲਣਾ ਚਾਹੀਦਾ ਦੈਟ ਵੀ ਹੈਵ ਟੂ ਕਮਿਊਨੀਕੇਟ ਵਿਦ ਪੀਪਲ। ਜਿਵੇਂ ਗੋਬਿੰਦ ਨਿਹਲਾਨੀ 'ਚ ਇਹ ਚੀਜ਼ ਹੈ, ਜਦੋਂ ਫਿਲਮ ਬਣਾਉਂਦਾ ਉਹਦੇ 'ਚ ਸਭ ਤੋਂ ਜ਼ਰੂਰੀ ਚੀਜ਼ ਉਹ ਇਹ ਮੰਨਦਾ ਕਿ ਮੈਂ ਇਹ ਗੱਲ ਲੋਕਾਂ ਤੱਕ ਪਹੁੰਚਾਉਣੀ ਹੈ, ਅਤੇ ਜਦੋਂ ਤੁਸੀਂ ਇਹ ਸੋਚ ਕੇ ਫਿਲਮ ਬਣਾਓਗੇ ਕਿ ਮੈਂ ਲੋਕਾਂ ਤੱਕ ਪਹੁੰਚਾਉਣੀ ਹੈ, ਫਿਰ ਤੁਹਾਨੂੰ ਕੋਈ ਨਾ ਕੋਈ ਰਾਹ ਮਿਲੂਗਾ। ਜੇ ਤੁਸੀਂ ਇਹ ਸੋਚ ਕੇ ਬਣਾਓ ਕਿ ਇਸ ਵਾਰੀ ਇਹ ਸਬਜੈਕਟ 'ਤੇ ਮੈਂ ਬਣਾਵਾਂ ਤਾਂ ਕੈਨ ਫਿਲਮ ਫੈਸਟੀਵਲ 'ਚ ਇਹਦੀ ਪੁੱਛ ਹੋਊਗੀ ਜਾਂ ਮੋਂਟਰੀਅਲ ਫਿਲਮ ਫੈਸਟੀਵਲ 'ਚ ਇਹਦੀ ਪੁੱਛ ਹੋਊਗੀ, ਇਹੋ ਜਿਹਾ ਸਬਜੈਕਟ ਉੱਥੇ ਪਸੰਦ ਆਉਂਦਾ। ਮੈਂ ਜਰਮਨ ਟੀਵੀ ਨੂੰ ਵੇਚ ਦੂੰ, ਮੈਂ ਆਪਣਾ BBC ਨੂੰ ਵੇਚ ਦੂੰ, ਯੂਨੋ ਇਹੋ ਜਿਹੀਆਂ ਚੀਜ਼ਾਂ ਛੱਡ ਕੇ ਯੂ ਕੈਨ ਮੇਕ ਆਰਟ ਸਿਨੇਮਾ ਸਕਸੈਸਫੁਲ ਸਿਨੇਮਾ। ਅਤੇ ਤੁਸੀਂ ਆਪਾਂ ਗੋਬਿੰਦ ਨਿਹਾਲਨੀ ਦਾ, ਸ਼ਾਮ ਬੈਨੇਗਲ ਦਾ ਆਪਾਂ ਨਾਮ ਲੈਂਦੇ ਆਏ ਹਾਂ ਤੁਹਾਡੇ ਇੰਟਰਵਿਊ ਦੌਰਾਨ, ਹੋਰ ਵੀ ਨਵੀਂ ਜਨਰੇਸ਼ਨ ਦੇ ਡਾਇਰੈਕਟਰਸ ਆ ਰਹੇ ਆ ਜਿਹੜੇ? ਹਾਂ, ਬਹੁਤ, ਵਿਨੋਦ ਚੋਪੜਾ ਹੈ, ਕੁੰਦਨ ਸ਼ਾਹ ਹੈ, ਸਈਦ ਮਿਰਜ਼ਾ ਹੈ, ਗੌਤਮ ਘੋਸ਼ ਹੈ, ਉਤਪਲੇਂਦੂ ਚੱਕਰਵਰਤੀ ਹੈ, ਸਤਿਜੀਤ ਰੇ ਦਾ ਬੇਟਾ ਹੈ ਆਪਣਾ ਸੰਦੀਪ ਰੇ ਹੈ, ਕੇਤਨ ਮਹਿਤਾ ਹੈ, ਆਪਣਾ ਸੁਰਿੰਦਰ ਟੱਡਾ, ਉਹ ਹੈ ਬਹੁਤ ਬਹੁਤ ਨੇ, ਘੱਟੋ ਘੱਟ ਮੈਨੂੰ ਲੱਗਦਾ 50 ਯੰਗ ਬੰਦੇ ਹੋਣਗੇ ਜਿਹੜੇ, ਵਿਚ ਇਜ਼ ਕੁਆਇਟ 50 ਫਿਲਮ ਮੇਕਰ ਇਜ਼ ਨੋਟ ਅ ਜੋਕ ਐਂਡ ਗੁੱਡ, ਯੂ ਨੋ ਰੀਅਲੀ ਗੁੱਡ, ਉਹਨਾਂ ਨੂੰ ਚੰਗੀ ਅਪੋਰਚੁਨਿਟੀ ਮਿਲੇ ਅਤੇ ਯੂ ਨੋ ਰਿਸੋਰਸਿਜ਼ ਮਿਲਣ ਅਤੇ ਵਧੀਆ ਫਿਲਮਾਂ ਬਣਾਉਣ। ਓਕੇ, ਇੱਕ ਤਾਂ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੈ ਜਿਹੜੀ ਆਪਣੇ ਆਰਟ ਸਿਨੇਮੇ ਦੀ ਜਿਹੜੀ ਹੈ, ਲੋਕਾਂ ਦੇ ਮਤਲਬ ਆਡੀਅੰਸ ਦੇ ਨਾਲ ਕਮਿਊਨੀਕੇਟ ਕਰਨ ਵਾਸਤੇ, ਹੋਰ ਕੀ ਪ੍ਰੋਬਲਮਸ ਹੈਗੀਆਂ ਜਿਹੜੀਆਂ ਆਰਟ ਸਿਨੇਮੇ ਦੀਆਂ ਜਿਹੜੀਆਂ, ਜਾਂ ਆਰਟ ਸਿਨੇਮਾ ਫਲੋਰਿਸ਼ ਕਰ ਰਿਹਾ? ਇੱਕ ਇੱਕ ਚੀਜ਼ ਹੋਰ, ਆਰਟ ਸਿਨੇਮਾ ਨੂੰ ਛੱਡਣੀ ਨਹੀਂ ਚਾਹੀਦੀ, ਜਿਹੜੀ ਉਹਦੇ 'ਚ ਖਾਸੀਅਤ ਸੀਗੀ ਕਿ ਉਹਨਾਂ ਨੇ ਇੱਕ ਪੈਰਲਲ ਸਟਾਰ ਸਿਸਟਮ ਵੀ ਬਣਾਤਾ ਸੀ। ਪੈਰਲਲ ਸਿਨੇਮਾ ਦਾ ਮਤਲਬ ਹੋ ਗਿਆ ਸੀ ਨਸੀਰੁਦੀਨ ਸ਼ਾਹ, ਓਮ ਪੁਰੀ, ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ। ਪਰ ਆਰਟ ਸਿਨੇਮਾ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜਦੋਂ ਉਹਨਾਂ ਨੇ ਸਾਨੂੰ ਲਿਆ ਸੀ ਅਸੀਂ ਕੁਛ ਨਹੀਂ ਸੀ, ਅਤੇ ਇਸ ਕਰਕੇ ਜਿਹੜੀ ਨਵੀਂ ਪੌਦ ਹੈ ਉਹਨੂੰ ਉਸੇ ਤਰ੍ਹਾਂ ਲੈਂਦੇ ਰਹਿਣ ਜਿਵੇਂ ਪਹਿਲਾਂ ਲੈਂਦੇ ਸੀ, ਨਹੀਂ ਤਾਂ ਫਿਰ ਉਹੀ ਪੈਰਲਲ ਸਟਾਰ ਸਿਸਟਮ ਹੋ ਗਿਆ ਫਿਰ। ਕਿ ਉਹ ਕੋਈ ਵੀ ਆਰਟ ਫਿਲਮ ਬਣਾਉਣਾ ਚਾਹੁੰਦਾ ਸੀ, ਦੇ ਕੁਡਨਟ ਥਿੰਕ ਕਨਸੀਵ ਅ ਫਿਲਮ ਵਿਦਆਊਟ ਨਸੀਰ ਐਂਡ ਮੀ ਔਰ ਸਮਿਤਾ ਔਰ ਸ਼ਮਾਨਾ। ਕਿਉਂਕਿ ਉਹਦੇ ਨਾਲ ਜ਼ਾਹਿਰ ਹੈ ਹੁਣ ਅਸੀਂ ਸਾਰੀ ਉਮਰ ਘੱਟ ਪੈਸੇ ਥੋੜ੍ਹੀ ਲਾਉਂ, ਅਸੀਂ ਤਾਂ 600 ਰੁਪਏ 'ਚ ਵੀ ਫਿਲਮ ਕੀਤੀ ਹੈ ਸ਼ੁਰੂ 'ਚ, ਜ਼ਾਹਿਰ ਹੈ ਹੁਣ ਸਾਡੀ ਵੀ ਇੱਕ ਬੇਸਿਕ ਰਿਕੁਆਇਰਮੈਂਟ ਜਿਹੜੀਆਂ, ਚਾਹੇ ਉਹ ਫੈਮਿਲੀ ਹੋਵੇ ਚਾਹੇ ਉਹ ਤੁਹਾਡਾ ਆਪਣਾ ਉਹ ਹੋਵੇ, ਵੀ ਡੋਂਟ ਆਸਕ ਫੋਰ ਰਿਡੀਕੁਲਸ ਪ੍ਰਾਈਸ, ਪਰ ਜੇ ਤੁਹਾਡਾ ਬਜਟ 10 ਲੱਖ ਹੈ ਬਣਾ ਸਕਦੇ ਹੋ ਤੁਸੀਂ, ਨਾ ਲਓ ਨਸੀਰ ਨੂੰ, ਨਾ ਲਓ ਓਮ ਨੂੰ, ਨਵੇਂ ਬੰਦੇ 'ਤੇ ਕੰਮ ਕਰੋ, ਘੱਟ ਪੈਸੇ 'ਚ ਬਣਾਓ ਫਿਲਮ, ਜਾਂ ਫਿਰ ਨਸੀਰ ਉਹਨੂੰ ਰਿਕੁਐਸਟ ਕਰੋ ਕਿ ਅੱਛਾ ਠੀਕ ਹੈ 5 ਦਿਨ ਦੀ ਗੈਸਟ ਅਪੀਅਰੈਂਸ ਦੇ, ਕੀਤਾ ਇਹ ਵੀ ਕੀਤਾ ਸੀ ਹੋਲੀ ਕੇਤਨ ਮਹਿਤਾ ਨੇ ਬਣਾਈ ਨਵੇਂ ਮੁੰਡਿਆਂ ਨਾਲ, ਕੈਨ ਯੂ ਬੀਟ ਇਟ ਕਿ 6 ਸਾਲ ਜਾਂ 7-6 ਨਹੀਂ ਮੈਨੂੰ ਲੱਗਦਾ 8 ਸਾਲ ਪਹਿਲਾਂ ਹੋਲੀ ਫਿਲਮ ਸਟੂਡੈਂਟ ਪ੍ਰੋਬਲਮ 'ਤੇ ਪਤਾ ਨਹੀਂ ਦੇਖੀ, ਉਹ ਫਿਲਮ ਬੰਦੇ ਨੇ 5.5 ਲੱਖ 'ਚ ਬਣਾਈ, ਮੁੰਡੇ 'ਚ ਲੈ ਲਏ, ਵਰਕਸ਼ਾਪ ਕੀਤੀ ਫਿਲਮ ਇੰਸਟੀਚਿਊਟ 'ਚ, ਫਿਲਮ ਇੰਸਟੀਚਿਊਟ 'ਚ ਸ਼ੂਟਿੰਗ ਹੋਈ, ਫਿਲਮ ਇੰਸਟੀਚਿਊਟ ਵਾਲਿਆਂ ਨੇ ਫ੍ਰੀ ਥਾਂ ਦਿੱਤੀ ਰਹਿਣ ਲਈ, ਫ੍ਰੀ ਥਾਂ ਦਿੱਤੀ, ਮੈਂ ਨਸੀਰ ਅਤੇ ਹੂ ਐਲਸ, ਦੇ ਵਰ 3 ਆਫ ਅਸ, ਨਹੀਂ ਗਿਰੀਸ਼ ਨਹੀਂ ਸੀ ਐਨੀਵੇ, ਬਟ ਮੀ ਐਂਡ ਨਸੀਰ ਡੈਫੀਨੇਟਲੀ ਗੈਸਟ ਅਪੀਅਰੈਂਸ, ਅਸੀਂ ਜਾ ਕੇ ਉੱਥੇ 4-4 ਦਿਨ ਕੰਮ ਕੀਤਾ ਅਤੇ ਉਹਨਾਂ ਨੇ 3,000 ਰੁਪਏ ਸਾਨੂੰ ਫੜਾ ਦਿੱਤੇ ਦੱਛਣਾ, ਠੀਕ ਹੈ ਇਹ ਵੀ ਰੱਖ ਲਓ ਤੁਸੀਂ ਚੱਕ, ਯੂ ਨੋ ਦੈਟਸ ਅ ਡਿਫਰੈਂਟ ਥਿੰਗ। ਪਰ ਜੇ ਹੁਣ ਮੈਨੂੰ ਨਸੀਰ ਨੂੰ ਕਹਿੰਦੇ ਕਿ ਯਾਰ 2 ਮਹੀਨੇ ਚਾਹੀਦੇ ਅਤੇ 3,000 ਰੁਪਏ ਦੇਵਾਂਗੇ, ਅਤੇ ਫਿਰ ਅਸੀਂ ਘਰ ਕਿੱਥੋਂ ਚੱਲੇ? ਸੋ ਇਟ ਹੈਜ਼ ਟੂ ਵਰਕ ਆਊਟ ਕਿ ਬਈ ਤੁਸੀਂ ਨਵੇਂ ਬੰਦੇ, ਕੋਈ ਇਹੋ ਜਿਹਾ ਸਬਜੈਕਟ ਬਹੁਤ ਪੈਸਾ ਘੱਟ ਹੈ ਬਣਾਓ ਫਿਲਮ ਨਵੇਂ ਬੰਦਿਆਂ ਨਾਲ ਬਣਾਓ ਯਾਰ, ਤੁਸੀਂ ਨਵੇਂ ਬੰਦੇ ਕ੍ਰੀਏਟ ਵੀ, ਜਿਵੇਂ ਗੋਬਿੰਦ ਔਰ ਸ਼ਾਮ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਕਿੰਨੇ ਬੰਦੇ ਉਹਨਾਂ ਨੇ ਇੰਟਰੋਡਿਊਸ ਕੀਤੇ ਜਿਹੜੇ ਹੁਣ ਕਮਰਸ਼ੀਅਲ ਸਿਨੇਮਾ ਦਾ ਵੀ ਹਿੱਸਾ ਨੇ, ਬਈ ਸਮਿਤਾ, ਸ਼ਬਾਨਾ, ਅਮਰੀਸ਼, ਯੂ ਨੋ ਮੀ, ਫਨੀਤਾ ਕਮਰ, ਯੂ ਨੋ ਸੋ ਮੈਨੀ ਪੀਪਲ, ਸੋ ਮੈਨੀ, ਕੁਲਭੂਸ਼ਣ ਕਰਬੰਦਾ, ਆਲ ਦੀਸ ਪੀਪਲ ਆਰ, ਸਦਾਸ਼ਿਵ ਅਮਰਾਪੁਰਕਰ ਜਿਹੜਾ ਹਰ ਕਮਰਸ਼ੀਅਲ ਫਿਲਮ 'ਚ ਹੈ, ਅਮਰੀਸ਼ ਪੁਰੀ ਹਰ ਫਿਲਮ 'ਚ ਹੈ, who brought these actors into the film industry, people like Shyam and Govind, kyunki wo ja ke plays dekhde hai, wo dusre bande ko pata karde hai who is doing what and things like that, so that's how they find out new talent. te tusi kehne ve jehde jehde art cinema zyada jehda TV de utte chal gaya, par TV state control hai ga ki ohi gal jehdi oh ਕੁਛ ਹੱਦ ਤੱਕ ਤਾਂ ਫਰਕ ਪੈਂਦਾ ਹੀ ਹੈ, ਮਤਲਬ ਇਹ ਤਾਂ ਇਹ ਤਾਂ ਹੈ ਚੀਜ਼ ਕਿ ਓਨੇ ਔਖੇ ਹੋ ਕੇ ਨਹੀਂ ਤੁਸੀਂ ਕਹਿ ਸਕਦੇ ਹੋ, ਸੈਂਸਰ ਹੋ ਜੂਗੀ, ਪਰ ਫਿਰ ਵੀ ਕੁਛ ਫਿਲਮਾਂ ਇਹੋ ਜਿਹੀਆਂ ਵੀ ਆਈਆਂ ਨੇ ਜਿਹਦੇ 'ਚ ਰੌਲਾ ਪਿਆ ਅਤੇ ਉਹਨਾਂ ਨੂੰ ਦਿਖਾਉਣੀ ਪਈ, ਕਿਉਂਕਿ ਦੇਰ ਇਜ਼ ਦੇਰ ਆਰ ਔਲਸੋ, ਜੇ ਹੁਣ ਇੰਡੀਆ 'ਚ ਗੌਰਮੈਂਟ ਦਾ ਸੈਂਸਰਸ਼ਿਪ ਹੈ ਅਤੇ ਇੰਨੀ ਇੰਨੇ ਬੰਦੇ ਦੂਜੇ ਵੀ ਹੈਗੇ ਜਿਹੜੇ ਰੌਲਾ ਪਾਉਣਗੇ, ਚਾਹੇ ਉਹ ਕਾਮਰੇਡਸ ਹੋਣ, ਚਾਹੇ ਉਹ ਸਿਵਲ ਲਿਬਰਟੀਜ਼ ਵਾਲੇ ਹੋਣ, ਚਾਹੇ ਉਹ ਸੋਸ਼ਲ ਗਰੁੱਪਸ ਹੋਣ ਜਿਹੜੇ ਕਹਿੰਦੇ ਕੀ ਹੈ, ਦੇ ਹੈਵ ਬੀਨ ਫਿਲਮ ਵਿਚ ਹੈਵ ਬੀਨ ਬੈਨਡ ਯੂ ਨੋ ਔਨ ਯੂ ਨੋ ਡਾਕੂਮੈਂਟਰੀਜ਼ ਲਾਈਕ ਜੇ ਪੀ ਦੀ ਮੂਵਮੈਂਟ 'ਤੇ ਪਟਵਰਧਨ ਨੇ ਬਣਾਈ ਸੀ, ਉਹ ਬੈਨ ਹੋਈ ਸੀ, ਹੀ ਵੈਂਟ ਟੂ ਕੋਰਟ ਐਂਡ ਦ ਕੋਰਟ ਰਿਲੀਜ਼ਡ ਇਟ, ਤਮਸ ਤੁਹਾਨੂੰ ਪਤਾ ਹੀ ਹੈ, ਉਹ ਸਾਰਾ ਉੱਥੇ ਉਹਨਾਂ ਨੇ ਰੇਡੀਓ ਸਟੇਸ਼ਨ ਸਾੜਤਾ ਹੈਦਰਾਬਾਦ ਇਹ ਉਹ, ਅਤੇ ਮਤਲਬ ਦੋ ਦਿਨ ਬਾਅਦ ਉਹਦਾ ਐਪੀਸੋਡ ਆਉਣਾ ਐਂਡ ਦੇ ਵਾਜ਼ ਅ ਸਟੇ ਆਰਡਰ, ਅਤੇ ਗੋਵਿੰਦ ਵੈਂਟ ਟੂ ਕੋਰਟ, ਫੋਰਚੁਨੇਟਲੀ ਉਹ ਲੈਨਿਨ ਲੈਂਟਨ ਜਸਟਿਸ ਲੈਂਟਨ ਹੀ ਅਗਰੀਡ ਕਿ ਮੈਂ ਠੀਕ ਹੈ ਕੱਲ੍ਹ ਛੁੱਟੀ ਹੈ, ਸੰਡੇ ਸੀਗਾ, ਹੀ ਸੈਡ ਓਕੇ ਆਈ ਵਿਲ ਸੀ ਦ ਫਿਲਮ ਟੁਮਾਰੋ, ਉਹਨੇ ਘਰ 'ਚ ਕੋਰਟ ਲਾਈ ਆਪਣੇ ਅਤੇ ਲਾ ਕੇ ਕਹਿੰਦਾ ਨਹੀਂ ਦੇਰ ਇਜ਼ ਨਥਿੰਗ ਰੋਂਗ ਇਨ ਇਟ ਐਂਡ ਯੂ ਵਿਲ ਹੈਵ ਅ ਟੈਲੀਕਾਸਟ ਟੁਮਾਰੋ, ਅਤੇ ਮਤਲਬ ਇੰਨੀ ਨੇਰ ਕਰਦੀ ਨਹੀਂ ਹੈ, ਸੋ ਵੀ ਸ਼ੁਡ ਬੀ ਟੋਟਲੀ ਸਿਨਿਕਲ ਕਿ ਚੰਗੀ ਫਿਲਮ ਬਣਾ ਕੇ ਟੀ ਵੀ 'ਤੇ ਦਿਖਾ ਨਹੀਂ ਸਕਦੇ, ਯੂ ਨੋ ਦੇਰ ਦੇਰ ਆਰ ਇਨਫ, ਵੀ ਸ਼ੁਡ ਬੀ ਪ੍ਰਪੇਅਰਡ ਫੋਰ ਦੈਟ ਕਿ ਸਾਨੂੰ ਥੋੜ੍ਹਾ ਜਿਹਾ ਇਹਦੇ ਲਈ ਐਕਸਟਰਾ ਐਫਰਟ ਕਰਨੀ ਪੈਣੀ ਹੈ ਟੂ ਮੋਬਿਲਾਈਜ਼ ਯੂ ਨੋ ਅ ਵਿਊ ਪੁਆਇੰਟ ਔਰ ਵਟ ਐਵਰ, ਅਤੇ ਇਸ ਕਰਕੇ ਡਰਨਾ ਨਹੀਂ ਚਾਹੀਦਾ ਕਿਉਂਕਿ ਸਾਡੇ 'ਚ ਇਹ ਵੀ ਹੈ ਇੱਕ ਘਾਟ, ਅਸੀਂ ਪਹਿਲਾਂ ਹੀ ਅਸਿਊਮ ਕਰ ਲੈਂਦੇ ਕਿ ਜੀ ਸਾਡੀ ਤਾਂ ਸਰਕਾਰ ਇਹੋ ਜਿਹੀ ਹੈ, ਸਾਡਾ ਤਾਂ ਫਲਾਣਾ ਇਹੋ ਜਿਹਾ, ਇਸ ਕਰਕੇ ਇਹੋ ਜਿਹੀ ਫਿਲਮ ਬਣਾਈ ਨਹੀਂ, ਬਟ ਦੇ ਹੈਵ ਬੀਨ ਪੀਪਲ ਦੇਅਰ ਐਂਡ ਇਨ ਦ ਫਿਲਮਸ ਹੈਵ ਬੀਨ ਸ਼ੋਨ, ਚਾਹੇ ਨਿਊ ਦਿੱਲੀ ਟਾਈਮਸ ਇਟਸ ਅ ਸਟਰੋਂਗ ਫਿਲਮ ਐਂਡ ਦੈਟ ਆਲਸੋ ਵੈਂਟ ਥਰੂ ਪ੍ਰੋਬਲਮਸ ਐਂਡ ਇਵੈਂਚੁਅਲੀ ਇਟ ਵਾਜ਼ ਸ਼ੋਨ, ਤਮਸ ਵਾਜ਼ ਸ਼ੋਨ, ਹੁਣ ਆ ਮੁੰਡੇ ਨੇ ਪੁਰਸ਼ ਬਣਾਈ ਹੈ, ਕੋਈ ਕੰਪਰੋਮਾਈਜ਼ ਨਹੀਂ ਉਹਦੇ, ਇਟਸ ਨੋਟ ਫੋਰ ਟੈਲੀਵਿਜ਼ਨ, ਪਰ ਮਤਲਬ ਹੋ ਸਕਦਾ ਉਹਦੇ 'ਚ ਔਖ ਆ ਸਕਦੀ ਹੈ, ਪਰ ਉਸ ਔਖ ਲਈ ਇਹ ਵੀ ਹੈ ਕਿ ਸਾਡੇ ਕੋਲ ਇਹ ਬੰਦੇ ਦੂਜੇ ਵੀ ਹੈਗੇ ਜਿਹੜੇ ਉਸ ਔਖ ਨਾਲ ਤੁਹਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਜਾਣ ਐਂਡ ਵੀਲ ਫੋਰਸ ਦ ਗਵਰਨਮੈਂਟ ਟੂ ਸ਼ੋ ਦੈਟ, ਬਾਕੀ ਕੁਛ ਹੱਦ ਤੱਕ ਤਾਂ ਫਰਕ ਡੈਫੀਨੇਟਲੀ ਆਈ ਅਗਰੀ ਵਿਦ ਯੂ ਕਿ ਟੀ ਵੀ ਜਿਹੜਾ ਯੂ ਨੋ ਉਹ ਸੈਂਸਿਟਿਵ ਮੰਨਦੇ ਉਹਨੂੰ, ਪਰ ਦੈਨ ਵੀ ਹੈਵ ਅ ਵੈਰੀ ਸਟਰੋਂਗ ਅਪੋਜੀਸ਼ਨ ਆਲਸੋ ਇਨ ਇੰਡੀਆ, ਯੂ ਨੋ ਲੈਟਸ ਨੋਟ ਫੋਰਗੇਟ ਦੈਟ, ਨੇਰਗਰਦੀ ਇੰਨੀ ਨਹੀਂ ਪਾ ਸਕਦੇ, ਨੇਰਗਰਦੀ ਜੇ ਪਾਉਂਦੇ ਹੈ ਤਾਂ ਸਿਰਫ ਸਰਕਾਰ ਨਹੀਂ ਪਾਉਂਦੀ, ਆਪਣੇ ਬੰਦੇ ਪਾਉਂਦੇ, ਪੀਪਲ ਆਰ ਨੋਟ ਐਮ ਪੀਜ਼, ਪੀਪਲ ਆਰ ਨੋਟ ਐਮ ਐਲ ਏ, ਤਾਂ ਬੰਦੇ ਹੀ ਨੇ ਨਾ, ਦੇ ਆਰ ਦਾ ਵੰਸ, ਹੁਣ ਜੇ ਬਿਹਾਰ 'ਚ ਚੱਕ ਕੇ 10 ਮਜ਼ਦੂਰ ਮਾਰ ਦਿੰਦੇ ਹੈ ਤਾਂ ਸਰਕਾਰ ਨਹੀਂ ਮਾਰ ਰਹੀ, ਉਹ ਬੰਦੇ ਮਾਰ ਰਹੇ ਨੇ ਜਿਹੜੇ ਜ਼ਮੀਂਦਾਰ ਨੇ ਜਾਂ ਜਿਹੜੇ ਉੱਚੀ ਜਾਤ ਦੇ ਨੇ ਜਾਂ ਇਹ, ਤਾਂ ਇਹੀ ਜਿਹੀਆਂ ਚੀਜ਼ਾਂ, ਮਤਲਬ ਹਰ ਚੀਜ਼ ਸਾਨੂੰ ਸਰਕਾਰ 'ਤੇ ਹੀ ਨਹੀਂ ਸਿੱਟਣਾ ਚਾਹੀਦਾ, ਸਾਡੇ ਆਪਣਿਆਂ 'ਚ ਆਪਣੇ ਆਪ 'ਚ ਵੀ ਜਿਹੜੀ ਘਾਟ ਹੈ, ਜਿਹੜੀ ਖੋਟ ਹੈ, ਉਹਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਇਹ ਇੱਕ ਤਰ੍ਹਾਂ ਨਾਲ ਯੂ ਨੋ ਐਸਕੇਪ ਹੋ ਜਾਂਦਾ ਕਿ ਜੀ ਸਾਰਾ ਕੁਝ ਸਰਕਾਰ 'ਤੇ ਸਿੱਟ ਦੇ, ਕਿ ਮਤਲਬ ਅਸੀਂ ਠੀਕ ਹਾਂ ਸਰਕਾਰ ਭੈੜੀ। ਟੀਵੀ ਸੀਰੀਅਲ ਹੁਣ ਟੀਵੀ ਨੂੰ ਥੋੜ੍ਹਾ ਜਿਹਾ ਦੇ ਵਿਲ ਹੈਵ ਟੂ ਇੰਪਰੂਵ ਦੇਅਰ ਸਟੈਂਡਰਡ, ਬਿਕੋਜ਼ ਇੰਨਾ ਕੰਪੀਟੀਸ਼ਨ ਆ ਰਿਹਾ ਆਈ ਟੀ ਵੀ, ਬੀ ਬੀ ਸੀ ਔਰ ਆਪਣਾ ਸੀ ਐੱਨ ਐੱਨ ਫਲਾਨ ਔਲ ਕਾਇੰਡ ਆਫ ਯੂ ਨੋ, ਅਤੇ ਉਹਨਾਂ ਨੂੰ ਦੇ ਵਿਲ ਹੈਵ ਟੂ ਇੰਪਰੂਵ ਕੁਆਲਿਟੀ, ਕਈ ਸੀਰੀਅਲਸ ਮੈਂ ਦੇਖੇ ਬਹੁਤ ਚੰਗੇ ਬਣ ਗਏ, ਪੰਜਾਬ 'ਤੇ ਇੱਕ ਸਾਇਲੈਂਟ ਫਿਲਮ, ਇੱਕ ਸਾਇਲੈਂਟ ਸੀਰੀਅਲ ਸੀਗਾ, ਸਾਇਲੈਂਟ ਸੀਰੀਅਲ ਨਹੀਂ, ਵਨ ਸਟੋਰੀ ਵਾਜ਼ ਐਬਸੋਲੂਟਲੀ ਸਾਇਲੈਂਟ, ਦੇਰ ਇਜ਼ ਨੋ ਡਾਇਲੋਗ, ਓਨਲੀ ਇਨ ਦੀ ਐਂਡ ਇੱਕ ਸ਼ਬਦ ਪੜ੍ਹਦੇ, ਮੱਖਣ ਸਿੰਘ ਹੀ ਪਲੇਸ ਦ ਸਰਦਾਰ ਰਹਿੰਦਾ, ਕਿਹਨੇ ਬਣਾਈ ਇਹ, ਮੰਜੂ ਸਿੰਘ ਇੱਕ ਬੀਬੀ ਹੈ ਟੀਵੀ ਲਈ ਸੀਰੀਅਲ ਵਗੈਰਾ ਬਣਾਉਂਦੇ, ਖੇਲ ਉਹਦਾ ਨਾਂ, ਖੇਡ ਮਤਲਬ ਟੈਰਰਿਸਟਾਂ 'ਤੇ ਔਰ ਇਸ ਪ੍ਰੋਬਲਮ 'ਤੇ, ਅਤੇ ਉਹਦਾ ਉਹਦਾ ਸਾਰ ਇਹ ਨਿਕਲਦਾ ਕਿ ਬਈ ਚੰਗੇ ਬੰਦੇ ਚੰਗੇ ਭੈੜੇ ਹੁੰਦੇ ਹੈ, ਪਰ ਯੂ ਨੋ ਯੂ ਕਾਂਟ ਜਨਰਲਾਈਜ਼, ਐਂਡ ਇਟਸ ਅ ਸਾਇਲੈਂਟ ਫਿਲਮ ਸੀਨ ਥਰੂ ਅ ਬੋਏ ਆਫ 12-14, ਐਂਡ ਇਟ ਇਨਵੋਲਵਸ ਦ ਹੋਲ ਕੰਟਰੀ ਅੱਛਾ ਸਾਰੀਆਂ ਸਟੇਟਸ ਦੇ ਸਾਇਲੈਂਟ ਹੈ ਨਾ ਉਹਦੇ 'ਚ ਇੱਕ ਐਡਵਾਂਟੇਜ ਵੀ ਮਿਲ ਗਿਆ ਉਹਨੂੰ ਇੱਕ ਐਟੀਚਿਊਡ ਰੌਲਾ ਪੈ ਗਿਆ ਐਂਡ ਇਵੈਂਚੁਅਲੀ ਇਟ ਐਂਡ ਦੈਟ ਦੈਟ ਹੋਲ ਥਿੰਗ ਇਜ਼ ਸੀਨ ਥਰੂ ਅ ਸਿੱਖ ਬੋਏ ਜਿਹੜਾ 13-14 ਸਾਲ ਦਾ ਮੁੰਡਾ ਔਰ ਇਟ ਐਂਡਸ ਵਿਦ ਅ ਸ਼ਬਦ ਕਿ ਆਪਾਂ ਸਾਰੇ ਇੱਕ ਹੈ ਨਾ ਇਸ ਤਰ੍ਹਾਂ ਦੀ ਫੀਲਿੰਗ ਨਾਲ ਬਹੁਤ ਅੱਛਾ ਬੰਦਾ ਸੀ ਮਤਲਬ ਇਟ ਰੀਅਲੀ ਮੂਵਸ ਮੈਂ ਉਹਨੂੰ ਅਮਰੀਕ ਨੂੰ ਦਿਖਾਇਆ ਕਿ ਯਾਰ ਤੂੰ ਦੇਖ ਅਮਰੀਕ ਬਹੁਤ ਖੁਸ਼ ਕਰਨਾ ਚੰਗਾ ਲੱਗਦਾ ਸੀ ਮੈਨੂੰ ਡਾਇਰੈਕਸ਼ਨ ਬਾਰੇ ਦੱਸੋ ਮਤਲਬ ਬੇਸਿਕਲੀ ਤੁਹਾਨੂੰ ਦੱਸੋ ਵੀ ਇੱਕ ਚੰਗਾ ਡਾਇਰੈਕਟਰ ਕੀ ਹੁੰਦਾ ਤੁਸੀਂ ਕਿਵੇਂ ਡਿਸਕ੍ਰਾਈਬ ਕਰੋਗੇ ਆਹ ਡਾਇਰੈਕਟਰ ਚੰਗਾ ਆਹ ਡਾਇਰੈਕਟਰ ਮਾੜਾ ਕੀ ਉਹਦੇ ਵਿੱਚ ਕਿਹੜੀਆਂ ਸਿਫਤਾਨੀਆਂ ਇੱਕ ਐਕਟਰ ਦੇ ਪੁਆਇੰਟ ਆਫ ਵਿਊ ਤੋਂ ਐਕਟਰ ਦੇ ਪੁਆਇੰਟ ਆਫ ਵਿਊ ਤੋਂ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੋਈ ਕਿ ਡਾਇਰੈਕਟਰ 'ਚ ਇੰਨੀ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਉਹ ਐਕਟਰ ਨੂੰ ਕਰਕੇ ਨਾ ਦਿਖਾਵੇ ਬਲਕਿ ਉਹਦੇ ਵਿੱਚੋਂ ਕੱਢੇ ਕਿਉਂਕਿ ਕੁਛ ਡਾਇਰੈਕਟਰ ਜਿਹੜੇ ਜਿਹਨਾਂ ਨੂੰ ਇਹ ਸ਼ੌਕ ਹੁੰਦਾ ਕਰਕੇ ਦਿਖਾਉਣ ਦਾ ਕਿ ਮੈਂ ਐਂ ਚਾਹੁੰਦਾ ਉਹਦੇ 'ਚ ਐਕਟਰ ਜੇ ਬਹੁਤ ਚੰਗਾ ਕਰੂਗਾ ਤਾਂ ਸਿਰਫ ਤੁਹਾਡੀ ਨਕਲ ਕਰੂਗਾ ਤੁਹਾਡੀ ਚੰਗੀ ਨਕਲ ਕਰੂਗਾ ਅਤੇ ਉਹਦਾ ਓਰਿਜਿਨਲ ਕੁਛ ਕੰਟਰੀਬਿਊਸ਼ਨ ਨਹੀਂ ਅਤੇ ਚੰਗੇ ਡਾਇਰੈਕਟਰ ਦੀ ਪਛਾਣ ਇਹ ਹੁੰਦੀ ਹੈ ਕਿ ਉਹਨੂੰ ਜੇ ਐਕਟਰ ਨੂੰ ਸੀਨ ਨਿਕਲ ਨਹੀਂ ਰਿਹਾ ਔਖ ਹੈ ਤਾਂ ਉਹਨੂੰ ਇਨਡਾਇਰੈਕਟ ਢੰਗ ਨਾਲ ਜਾਂ ਤਾਂ ਉਹਦੀ ਬੈਕਗਰਾਊਂਡ ਕਲੀਅਰ ਕਰਵਾਵੇ ਕਿ ਇਹ ਸਿਚੁਏਸ਼ਨ ਹੈ ਇਹ ਸਰਕਮਸਟਾਂਸਿਸ ਨੇ ਇਹਨਾਂ ਹਾਲਾਤਾਂ 'ਚ ਬੰਦਾ ਕਿਵੇਂ ਰਿਸਪੋਂਡ ਕਰੂਗਾ ਤੁਸੀਂ ਦੱਸੋ ਪਰ ਸਰਕਮਸਟਾਂਸਿਸ ਇਹ ਨੇ ਜਾਂ ਕੋਈ ਐਗਜ਼ਾਮਪਲ ਦੇਵੇ ਕਿਸੇ ਇੰਸੀਡੈਂਟ ਦੀ ਐਗਜ਼ਾਮਪਲ ਅਤੇ ਉਹਦੇ ਨਾਲ ਉਹਦੀ ਭਾਵਨਾ ਕੱਢੇ ਫਿਰ ਉਹ ਬੰਦੇ ਦਾ ਇੱਕ ਤਾਂ ਇਹ ਕਿ ਜਿਹੜਾ ਅੰਦਰੋਂ ਜੈਸਚਰ ਨਿਕਲੂਗਾ ਉਹ ਨਕਲੀ ਨਹੀਂ ਲੱਗੂ ਕਿਉਂਕਿ ਉਹਦੇ ਆਪਣੇ ਅੰਦਰੋਂ ਨਿਕਲੇ ਔਰ ਉਹਦੀ ਕ੍ਰੀਏਟੀਵਿਟੀ ਵੀ ਹੋਈ ਅਤੇ ਉਹ ਕੁਛ ਨਵਾਂ ਵੀ ਕਰੂਗਾ ਸੋ ਐਕਟਰ ਲਈ ਇਹ ਬਹੁਤ ਮਤਲਬ ਔਰ ਦੂਜੇ ਡਾਇਰੈਕਟਰ ਲਈ ਜਨਰਲੀ ਇਹ ਕਿ ਉਹਨੂੰ ਹਰ ਫਿਲਮ ਦੇ ਜਾਂ ਥੀਏਟਰ ਦੇ ਹਰ ਪੱਖੋਂ ਉਹਨੂੰ ਸਮਝ ਹੋਣੀ ਚਾਹੀਦੀ ਚਾਹੇ ਉਹ ਕੈਮਰਾ ਲੈਂਸ ਨੇ ਚਾਹੇ ਉਹ ਕੈਮਰਾ ਐਂਗਲ ਹੈ ਚਾਹੇ ਲਾਈਟਿੰਗ ਹੈ ਅਤੇ ਇੱਕ ਬੇਸਿਕ ਜਾਣਕਾਰੀ ਹਰ ਸਬਜੈਕਟ ਬਾਰੇ ਹੋਣੀ ਜ਼ਰੂਰੀ ਹੈ ਐਡੀਟਿੰਗ ਬਾਰੇ ਵੀ ਲਿਟਰੇਚਰ ਦੀ ਵੀ ਜਦੋਂ ਫਿਲਮ ਕੰਪਲੀਟ ਹੋ ਜਾਂਦੀ ਹੈ ਮਤਲਬ ਕੋਈ ਵੀ ਕ੍ਰੀਏਸ਼ਨ ਹੈ ਮਤਲਬ ਉਹ ਪਿਓ ਵਾਂਗ ਹੈ ਜਿਵੇਂ ਇਟਸ ਲਾਈਕ ਅ ਫਾਦਰ ਫਿਗਰ ਡਾਇਰੈਕਟਰ ਜਿਹੜਾ ਉਹਦੀ ਥਾਂ ਜਿਹੜੀ ਹੈ ਫਿਲਮ 'ਚ ਉਹ ਇੱਕ ਫਾਦਰ ਫਿਗਰ ਵਰਗੀ ਜਿਹੜਾ ਚਾਹੁੰਦਾ ਕਿ ਉਹਦੇ ਜਿਹੜੇ ਬੱਚੇ ਨੇ ਉਹ ਖਿਲਣ ਚੰਗੇ ਪਰ ਉਹ ਇੱਕ ਪਿਓ ਵਾਂਗੂ ਹੋਣਾ ਚਾਹੀਦਾ ਉਹਦਾ ਪੂਰਾ ਸੁਭਾਅ ਵੀ ਉਹਦਾ ਪੂਰਾ ਟੈਂਪਰਾਮੈਂਟ ਵੀ ਜੇ ਔਖ ਆਉਂਦੀ ਹੈ ਜੇ ਕੋਈ ਕਸ਼ਟ ਆਉਂਦਾ ਹੈ ਫਿਲਮ ਦੇ ਬਣਨ 'ਚ ਅਤੇ ਉਹਦਾ ਜਿਹੜਾ ਐਟੀਚਿਊਡ ਹੋਣਾ ਚਾਹੀਦਾ ਉਹ ਇੱਕ ਜ਼ਿੰਮੇਦਾਰ ਪਿਓ ਵਾਂਗੂ ਹੋਣਾ ਚਾਹੀਦਾ ਜਦੋਂ ਕੋਈ ਫਿਲਮ ਕੰਪਲੀਟ ਹੋ ਜਾਂਦੀ ਹੈ ਉਹ ਫਿਲਮ ਨੂੰ ਮਤਲਬ ਆਮ ਤੌਰ 'ਤੇ ਉਸ ਡਾਇਰੈਕਟਰ ਦੀ ਫਿਲਮ ਕਿਹਾ ਜਾਂਦਾ ਤੁਸੀਂ ਤੁਹਾਨੂੰ ਇਹਦੇ ਨਾਲ ਕੋਈ ਮੁਸ਼ਕਲ ਤਾਂ ਨਹੀਂ ਆਉਂਦੀ ਹੈ ਤੁਸੀਂ ਵੀ ਉਸ ਮਤਲਬ ਫੀਲਡ ਦੇ ਵਿੱਚ ਹੈਗੇ ਹਾਂ ਜਦੋਂ ਕਹਿੰਦੇ ਆ ਕਿ ਫਲਾਣੇ ਡਾਇਰੈਕਟਰ ਦੀ ਫਿਲਮ ਹੈ ਤੇ ਜੇ ਉਹਦੇ 'ਚ ਐਕਟਰ ਨੇ ਕਿਸੇ ਨੇ ਚੰਗਾ ਕੰਮ ਕੀਤਾ ਤਾਂ ਉਹਦਾ ਨਾਮ ਹੀ ਹੁੰਦਾ ਜੇ ਜੇ ਲੋਕੀ ਕਹਿੰਦੇ ਆ ਕਿ ਕੁਰੂਸਾਵਾ ਨੇ ਬਹੁਤ ਚੰਗੀ ਫਿਲਮ ਬਣਾਈ ਹੈ ਸੈਵਨ ਸਮੁਰਾਏ ਤੇ ਤੇਸ਼ੀਰੋ ਮੁਫੂਨੇ ਦਾ ਵੀ ਨਾਮ ਆਉਂਦਾ ਉਹਦੇ 'ਚ ਫਿਲਮ ਤੇ ਉਹਨੇ ਹੀ ਬਣਾਈ ਹੈ ਪਰ ਇਹ ਵੀ ਕਹਿੰਦੇ ਆ ਕਿ ਉਹਨੇ ਇਟ ਬਿਕਮਸ ਕੰਪਲੀਮੈਂਟਰੀ ਓਮਪੁਰੀ ਨੂੰ ਜ਼ਿਆਦਾ ਪਬਲਿਸਿਟੀ ਮਿਲਦੀ ਹੈ ਓਮਪੁਰੀ ਨੂੰ ਜ਼ਿਆਦਾ ਲੋਕ ਜਾਣਦੇ ਬਨਿਸਬਤ ਗੋਵਿੰਦ ਹਾਲਾਂਕਿ ਫਿਲਮ ਉਹਨੇ ਬਣਾਈ ਸਕ੍ਰਿਪਟ ਤੇ ਕੰਮ ਉਹਨੇ ਕੀਤਾ ਪਰ ਨਾ ਹੋਇਆ ਜ਼ਿਆਦਾ ਓਮਪੁਰੀ। ਪਰ ਇਹ ਇਹ ਜਿਹੜੀ ਮਤਲਬ ਆਪਾਂ ਪਹਿਲਾਂ ਕਾਫੀ ਉਹਦਾ ਡਿਟੇਲ 'ਚ ਗੱਲ ਕਰ ਚੁੱਕੇ ਹਾਂ ਆਰਟ ਸਿਨੇਮਾ ਦੀ ਅਤੇ ਕਮਰਸ਼ੀਅਲ ਸਿਨੇਮਾ ਦੀ। ਕਮਰਸ਼ੀਅਲ ਸਿਨੇਮਾ ਦੇ ਵਿੱਚ ਤਾਂ ਡਾਇਰੈਕਟਰ ਕੇਅਰ ਹੀ ਐਬਸੈਂਟ ਹੀ ਲੱਗਦਾ ਹੈ, ਮਤਲਬ ਉਹਦੇ ਤਾਂ ਹੀਰੋ ਹੀ ਜਿਹੜਾ ਜਿਹੜਾ ਐਕਟਰ ਹੈਗਾ ਆ ਨਾ ਜਿਹੜਾ ਉਹ ਚਿਹਰਾ ਉਹ ਹੀ ਸਭ ਕੁਛ ਲੱਗਦਾ ਹੈ। ਪਰ ਕੁਛ ਕੁਛ ਡਾਇਰੈਕਟਰ ਹੈ ਜਿਹਨਾਂ ਨਾਲ ਹੁੰਦਾ, ਸੁਭਾਸ਼ ਗਈ ਹੈ, ਰਮੇਸ਼ ਸਿੱਪੀ ਹੈ, ਅਮਿਤਾਭ ਬੱਚਨ ਦੀ ਦਾ ਨਾਂ ਆਉਂਦਾ ਤਾਂ ਉਹਨਾਂ ਦਾ ਵੀ ਨਾਂ ਆਉਂਦਾ ਨਾ, ਸ਼ਕਤੀ ਸਾਵੰਤ ਹੈ, ਰਿਸ਼ੀਕੇਸ਼ ਮੁਖਰਜੀ ਹੈ, ਬਖਾਡਾ ਇਹਨਾਂ ਦੇ ਵੀ। ਤੇ ਤੁਸੀਂ ਜਿਹੜੇ ਮਤਲਬ ਆਪਣੇ ਪਰ ਉਹ ਜਿਹੜਾ ਤੁਸੀਂ 80% ਕਮਰਸ਼ੀਅਲ ਸਿਨੇਮਾ ਉਹ ਗੱਲ ਥੋੜ੍ਹੀ ਠੀਕ ਹੈ ਕਿ ਉਹਦੇ 'ਚ ਜੀ ਮਿਠੂ ਚੱਕਰਵਰਤੀ ਹੈ ਉਹਦੇ 'ਚ, ਕਿਉਂਕਿ ਫਿਰ ਉਹ ਡਾਇਰੈਕਟਰ ਜਿਹੜੇ ਨੇ ਉਹ ਮਤਲਬ ਇਹੋ ਜਿਹੇ ਵੀ ਡਾਇਰੈਕਟਰ ਹੁੰਦੇ ਜਿਹੜੇ ਆਉਂਦਾ ਉਹਨਾਂ ਨੂੰ ਕੁਛ ਹੈ ਨਹੀਂ, ਕੋਈ ਚੰਗਾ ਅਸਿਸਟੈਂਟ ਲੈ ਲਿਆ ਅਤੇ ਉਹ ਫਿਲਮ ਬਣਾ ਰਿਹਾ ਪ੍ਰੈਕਟੀਕਲੀ, ਵਿੱਚ ਜਿਵੇਂ ਕਹਿੰਦੇ ਗੋਸਟ ਰਾਈਟਿੰਗ, ਫਿਲਮਾਂ 'ਚ ਗੋਸਟ ਰਾਈਟਿੰਗ ਵੀ ਹੁੰਦੀ ਹੈ। ਬਹੁਤ ਸਾਰੇ ਰਾਈਟਰਸ ਇਹੋ ਜਿਹੇ ਨੇ ਜਿਹੜੇ ਕੋਈ ਨਵੇਂ ਮੁੰਡੇ ਫੜਨਗੇ ਜਿਹੜੇ ਚੰਗੇ ਨੇ ਲਿਖਣ 'ਚ, ਉਹਨਾਂ ਨੂੰ ਦੋ ਚਾਰ ਗੱਲਾਂ ਦੱਸਦੀਆਂ ਅਤੇ ਜੀ ਅਸੀਂ ਲਿਖ ਕੇ ਪਹੁੰਚਾ ਦਿੰਦੇ। ਅੱਛਾ ਉਹ ਵੀ ਚੱਲਦਾ ਹੈ ਤੁਹਾਡੇ? ਅੱਛਾ ਆਪਣੇ ਤਜਰਬੇ ਦੇ ਵਪਾਰ ਹੈ ਉੱਥੇ, ਮਤਲਬ 80% ਫਿਲਮਾਂ ਜਿਹੜੀਆਂ ਉਹ ਵਪਾਰ, ਜਿਵੇਂ ਕੱਪੜਾ ਵੇਚਦੇ ਹੋ ਤੁਸੀਂ, ਜਿਵੇਂ ਯੂਨੋ ਸਾਬਣ ਵੇਚਦੇ ਹੋ, ਜਿਵੇਂ ਉਹ ਉਹ ਐਟੀਚਿਊਡ, ਸਾਹਿਤਿਕ ਐਟੀਚਿਊਡ ਬਹੁਤ ਘੱਟ, ਕ੍ਰੀਏਟਰ ਦਾ ਐਟੀਚਿਊਡ ਨਹੀਂ ਵੀ ਕ੍ਰੀਏਟਰ ਦਾ ਆਪਣੇ ਕ੍ਰੀਏਸ਼ਨ ਹੈ ਜਿਹੜਾ। ਜਿਵੇਂ ਕੋਈ ਚੰਗਾ ਰਾਈਟਰ ਇਹ ਨਹੀਂ ਕਹੂਗਾ ਕਿ ਯਾਰ ਮੈਂ ਮੇਰੇ ਨਾਂ 'ਤੇ ਤੂੰ ਕਹਾਣੀ ਲਿਖ ਕੇ ਛਾਪ, ਜਾਂ ਤੂੰ ਮੈਨੂੰ ਕਹਾਣੀ ਲਿਖ ਕੇ ਦੇ ਦੇ ਮੈਂ ਆਪਣੇ ਨਾਂ 'ਤੇ ਛਾਪੂ। ਹੁਣ ਜੇ ਮੈਂ ਤੁਹਾਨੂੰ ਕਹਾਂ ਤੁਸੀਂ ਕਦੇ ਨਹੀਂ ਮੰਨਣੀ ਇਹ ਚੀਜ਼, ਚਾਹੇ ਉਹ ਕਿੰਨੀ ਵੀ ਚੰਗੀ ਕਿਉਂ ਨਾ ਹੋ, ਪਰ ਉੱਥੇ ਇਹ ਹੈ ਕਿ ਕੁਛ ਇਹੋ ਜਿਹਾ ਵੀ ਐਟੀਚਿਊਡ ਹੁੰਦਾ ਨਾ ਕਿ ਜੀ ਜ਼ਿੰਦਗੀ 'ਚ ਸਾਰਾ ਕੁਛ ਚੰਗੇ ਝੱਗੇ ਵੀ ਮਿਲ ਗਏ, ਕਾਰ ਵੀ ਮਿਲ ਗਈ, ਘਰ ਵੀ ਹੈ, ਨਾ ਨਹੀਂ ਹੈ, ਨਾ ਬਣਾਈਏ ਹੁਣ ਕਿ ਚਾਰ ਬੰਦੇ ਕਹਿਣ ਕਿ ਯਾਰ ਉਹ ਕ੍ਰੀਏਟਿਵ ਵੀ ਹੈ ਬੰਦਾ। ਇਹ ਜਿਹੜੀ ਭੁੱਖ ਹੈ ਨਾ ਕਿ ਬਈ ਕ੍ਰੀਏਟਿਵ ਤੁਸੀਂ, ਜੇ ਮੈਂ ਕਹਿੰਦਾ ਤੁਸੀਂ ਕੱਪੜਾ ਵੇਚਦੇ ਹੋ ਉਹ ਵੀ ਕ੍ਰੀਏਟਿਵ ਹੈ, ਉਹ ਕਿੱਤਾ ਹੈ, ਉਹ ਕੰਮ ਹੈ, ਮਤਲਬ ਮੇਰੇ ਹਿਸਾਬ ਨਾਲ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੈ ਜਿਹੜਾ ਕ੍ਰੀਏਟਿਵ ਨਾ ਹੋ, ਚਾਹੇ ਰੋਟੀ ਬਣਾਉਣੀ ਹੈ, ਕੋਈ ਵੀ ਕੰਮ ਹੈ ਉਹ ਕੰਟਰੀਬਿਊਸ਼ਨ ਹੈ, ਉਹ ਕ੍ਰੀਏਟਿਵਿਟੀ ਹੈ, ਚਾਹੇ ਤੁਸੀਂ ਖੇਤੀ ਕਰਦੇ ਹੋ, ਚਾਹੇ ਤੁਸੀਂ ਵਪਾਰੀ ਹੋ, ਵਪਾਰੀ ਦੀ ਕ੍ਰੀਏਟਿਵਿਟੀ ਇਹ ਹੈ ਕਿ ਤੁਸੀਂ ਬੰਦੇ ਤੋਂ ਪੈਸੇ ਲੈਂਦੇ ਹੋ ਅਤੇ ਉਹਨੂੰ ਉਹਦੇ ਉਹਦੀ ਕੀਮਤ ਦਾ ਪੂਰਾ ਮੁੱਲ ਦਿਓ ਜਿਹੜੇ ਉਹ ਤੁਹਾਨੂੰ ਪੈਸੇ ਦਿੰਦਾ ਕਿ ਬਈ ਇੱਥੇ ਮੈਂ $5 ਦੀ ਰੋਟੀ ਖਾਈ ਹੈ, ਅਤੇ ਉਹਨੂੰ ਮੈਨੂੰ ਐਂ ਲੱਗੇ ਕਿ ਬਈ ਮੈਂ $5 ਦੀ ਰੋਟੀ ਖਾਧੀ, ਦੈਟ ਇਜ਼ ਯੋਰ ਕ੍ਰੀਏਟਿਵਿਟੀ। ਮਤਲਬ ਮੈਂ ਕਿਸੇ ਵੀ ਸਕਿੱਲ ਨੂੰ ਨੀਵਾਂ ਨਹੀਂ ਸਮਝਦਾ, ਕਹਿਣ ਦਾ ਮਤਲਬ ਹੈ ਕੋਈ ਵੀ ਸਕਿੱਲ, ਜਿਹੜੀ ਵੀ ਹਿਊਮਨ ਐਕਟੀਵਿਟੀ ਹੈ, ਜਿਹੜਾ ਬੰਦਾ ਜੁੱਤੀ ਬਣਾਉਂਦਾ ਉਹ ਕ੍ਰੀਏਟਿਵ, ਜਿਹੜਾ ਬੰਦਾ ਕੱਪੜਾ ਬੁਣਦਾ ਉਹ ਕ੍ਰੀਏਟਿਵ, ਆਈ ਮੀਨ ਐਨੀਥਿੰਗ ਯੂ ਡੂ, ਬਸ ਉਹਦੇ 'ਚ ਭਾਵਨਾ ਦਾ ਫਰਕ ਆ ਜਾਂਦਾ ਕਿ ਤੁਹਾਡੀ ਭਾਵਨਾ ਕੀ ਹੈ, ਕਿਸ ਭਾਵਨਾ ਨਾਲ ਤੁਸੀਂ ਜੁੱਤੀ ਬਣਾਉਂਦੇ ਹੋ, ਕਿਸ ਭਾਵਨਾ ਨਾਲ ਕੱਪੜਾ ਬੁਣਦੇ ਹੋ, ਕਿਸ ਭਾਵਨਾ ਨਾਲ ਵੇਚਦੇ ਹੋ, ਫੇਰਾ ਫੇਰੀ ਕਰਕੇ ਵੀ ਵੇਚਦੇ ਹੋ। ਤੁਸੀਂ ਮਤਲਬ ਇੰਡੀਆ ਦੇ ਵਧੀਆ ਵਧੀਆ ਜਿਹੜੇ ਡਾਇਰੈਕਟਰ ਇਸ ਸਮੇਂ ਦੇ ਹੈਗੇ ਆ ਇਨਕਲੂਡਿੰਗ ਸੱਤਿਆਜੀਤ ਰੇ, ਉਹਨਾਂ ਸਾਰਿਆਂ ਨਾਲ ਕੰਮ ਕੀਤਾ, ਉਹਦਾ ਉਹਦੇ ਆਪਣੇ ਤਜਰਬੇ ਬਾਰੇ ਕੁਛ ਦੱਸੋ, ਮਤਲਬ ਵੀ ਤੁਸੀਂ ਫਰਕ ਲਾ ਜਦੋਂ ਸੱਤਿਆਜੀਤ ਰੇ ਨਾਲ ਕੰਮ ਕੀਤਾ ਅਤੇ ਕਿਹੋ ਜਿਹਾ ਤੁਹਾਨੂੰ ਐਕਸਪੀਰੀਅੰਸ ਹੋਇਆ, ਕਿਹੋ ਜਿਹਾ ਤੁਸੀਂ ਨਵਾਂ ਉਹਦੇ 'ਚੋਂ ਸਿੱਖਿਆ, ਜਿਹੜਾ ਤੁਸੀਂ ਮਤਲਬ ਫਰਕ ਲਾ, ਜੇ ਤੁਸੀਂ ਤੁਹਾਨੂੰ ਕਦੀ ਮੌਕਾ ਨਾ ਮਿਲਦਾ ਉਹਨਾਂ ਨਾਲ ਕੰਮ ਕਰਨ ਦਾ ਤਾਂ ਉਹ ਤੁਸੀਂ ਕਦੀ ਸਿੱਖ ਨਹੀਂ ਸਕਦੇ। ਇੱਕ ਤਾਂ ਮੋਟੀ ਮੋਟੀ ਚੀਜ਼ ਉਹਨਾਂ 'ਚ ਇਹ ਸੀਗੀ ਸੱਤਿਆਜੀਤ ਰੇ 'ਚ ਕਿ ਹੀ ਵਾਜ਼ ਵਨ ਆਫ ਦ ਵੈਰੀ ਫਿਊ ਫਿਲਮ ਮੇਕਰਸ ਜਿਹਨੂੰ ਫਿਲਮ ਮੀਡੀਅਮ 'ਤੇ ਪੂਰੀ ਪਕੜ ਸੀ, ਮਤਲਬ ਉਹ ਬੰਦਾ ਆਪਣੀ ਸਕ੍ਰਿਪਟ ਵੀ ਲਿਖ ਸਕਦਾ, ਉਹ ਬੰਦਾ ਆਪਣਾ ਮਿਊਜ਼ਿਕ ਵੀ ਕਰ ਸਕਦਾ, ਉਹ ਬੰਦਾ ਆਪਣੀ ਫਿਲਮ ਐਡਿਟ ਵੀ ਕਰ ਸਕਦਾ, ਉਹ ਫਿਲਮ ਉਹ ਆਪਣੀ ਫਿਲਮ ਦਾ ਕੈਮਰਾਮੈਨ ਵੀ ਹੋ ਸਕਦਾ, ਉਹ ਸਾਊਂਡ ਦੀ ਵੀ ਉਹਨੂੰ ਜਾਣਕਾਰੀ, ਮਤਲਬ ਹਰ ਕੋਈ ਇਹੋ ਜਿਹਾ ਫਿਲਮ ਮੇਕਰ ਇੰਡੀਆ 'ਚ ਤਾਂ ਨਹੀਂ ਹੈ ਜਿਹਨੂੰ ਸਾਰੇ ਸਬਜੈਕਟਸ ਦੀ ਇੰਨੀ ਜਾਣਕਾਰੀ ਇੱਕੇ ਬੰਦੇ 'ਚ ਹੋਵੇ, ਇਸੇ ਕਰਕੇ ਉਹਨੂੰ ਮੈਨ ਆਫ ਰੈਨੇਸਾਂ ਵੀ ਕਹਿੰਦੇ। ਇਹ ਉਹਦੇ 'ਚ ਬਹੁਤ ਵੱਡੀ ਚੀਜ਼ ਸੀ। ਔਰ ਜਦੋਂ ਮੈਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਜਿਹੜਾ ਇੱਕ ਆਮ ਮਿਥ ਉਹਨਾਂ ਬਾਰੇ ਸੀ ਕਿ ਬਈ ਤੁਸੀਂ ਇੱਕ ਇੰਚ ਇੱਧਰ ਨਹੀਂ ਹਿਲ ਸਕਦੇ, ਇੱਕ ਇੰਚ ਉੱਧਰ ਨਹੀਂ ਹਿਲ ਸਕਦੇ, ਉਹਦੀ ਫਰੇਮਿੰਗ ਆਫ ਲਾਣਾ। ਪਰ ਜਦੋਂ ਗਏ ਕੰਮ ਕੀਤਾ, ਹੀ ਸੀਮਡ ਵੈਰੀ ਵੈਰੀ ਰਿਲੈਕਸ ਟੂ ਮੀ, ਕੰਸਟੈਂਟਲੀ ਇੰਪਰੋਵਾਈਜ਼ਿੰਗ, ਪੂਰੀ ਸਕ੍ਰਿਪਟ ਹੈ, ਸਭ ਕੁਛ ਹੈ, ਫਿਰ ਵੀ ਉੱਥੇ ਦੀਆਂ ਜਿਹੜੀਆਂ ਲੋਕੇਸ਼ਨ 'ਤੇ ਪਹੁੰਚ ਕੇ ਕੋਈ ਨਵੀਂ ਚੀਜ਼ ਦਿਖੀ ਉਹਨੂੰ ਯੂਜ਼ ਕਰਦਾ ਸੀ, ਐਕਟਰ ਨੇ ਕੋਈ ਨਵੀਂ ਚੀਜ਼ ਕੀਤੀ ਉਹਨੂੰ ਯੂਜ਼ ਕਰਦਾ ਸੀ। ਇਹ ਫਲੈਕਸੀਬਲ ਬੰਦਾ, ਜਿਵੇਂ ਇੱਕ ਸੀਨ ਉਹਨਾਂ ਨੇ ਲਾਈਟਨਿੰਗ, ਨਾ ਲਾਈਟਨਿੰਗ ਦਾ ਜਿਹੜਾ ਸੀਗਾ ਉਹ ਫਿਲਮ 'ਚ ਹੈ ਨਹੀਂ ਸੀ, ਸਮਿਤਾ ਨੂੰ ਛੱਡਣਾ ਸੀ ਬਿਕੋਜ਼ ਉਹ ਅਸੀਂ ਸ਼ੂਟਿੰਗ ਕਰ ਰਹੇ ਸੀ ਮੱਧ ਪ੍ਰਦੇਸ਼ ਰਾਏਪੁਰ, ਅਤੇ ਉਹਨੇ ਅਗਲੇ ਦਿਨ ਨਿਊਯਾਰਕ ਦੀ ਫਲਾਈਟ ਲੈਣੀ ਸੀ ਬੰਬੇ ਤੋਂ, ਇੰਡੀਆ ਫੈਸਟੀਵਲ ਇਨ ਅਮੈਰੀਕਾ, ਉਹਦੇ ਲਈ ਉਹ ਜਾ ਰਹੀ ਸੀ, ਅਤੇ ਉਹਨੂੰ ਛੱਡਣਾ ਸੀ ਸ਼ਾਮ ਨੂੰ, ਸ਼ਾਮ ਨੂੰ ਉਹਨੇ ਨਾਗਪੁਰ ਜਾਣਾ ਸੀ ਕਾਰ, ਉੱਥੋਂ ਫਲਾਈਟ ਲੈ ਕੇ ਬੰਬੇ ਜਾਣਾ ਸੀ ਫਿਰ ਨਿਊਯਾਰਕ, ਤੋ ਹੀ ਹੈਡ ਟੂ ਲੀਵ। ਦੁਪਹਿਰ ਨੂੰ ਰੋਟੀ ਖਾਂਦੇ ਸੀ ਅਤੇ ਦੇਖਿਆ ਕਿ ਬੱਦਲ ਹੋ ਗਏ ਬਹੁਤ, ਉਹ ਇੱਕਦਮ ਮਤਲਬ ਰੋਟੀ ਖਾ ਚੁੱਕੇ ਸੀ ਰਿਲੈਕਸਿੰਗ ਜਨਰਲੀ, ਅਤੇ ਉਹਨੇ ਆਸਮਾਨ ਵਾਲਿਆਂ ਨੇ ਦੇਖਿਆ ਕੁਝ 10 ਸੈਕਿੰਡ ਤੱਕ ਉਹ ਫਰੀਜ਼ ਰਿਹਾ ਬੰਦਾ, ਉਸ ਤੋਂ ਬਾਅਦ ਆਰਾਮ ਨਾਲ ਕੰਮ ਕਰਦਾ ਸੀ। ਪਰ ਉਸ ਦਿਨ ਉਹਨੇ ਖਰੂ ਪਾ ਦਿੱਤਾ ਕਿ ਜਿੰਨੀ ਟਰਾਲੀ ਹੈ ਮੈਕਸੀਮਮ ਟਰਾਲੀ ਲਾ ਦਿਓ ਬਾਹਰ, ਉਹਨੇ ਆਪਣਾ ਪੂਰਾ ਕੰਸੈਪਟ ਜਿਹੜਾ ਉਹ ਉਸੇ ਵਕਤ ਤੁਰੰਤ ਚੇਂਜ ਕਰਤਾ ਬੱਦਲਾਂ ਨੂੰ ਦੇਖ ਕੇ, ਕਿ ਬੰਦੇ ਨੂੰ ਨੇਚਰ ਦੀ ਇੰਨੀ ਸਮਝ ਕਿ ਉਹਨੂੰ ਇਹ ਲੱਗਿਆ ਕਿ ਹੁਣ ਮੀਂਹ ਪਊਗਾ, ਇੱਕ 20 ਮਿੰਟ ਬਾਅਦ ਮੀਂਹ ਪਊਗਾ, ਇਹ ਸੀਨ ਕਰਨਾ ਮੀਂਹ 'ਚ ਕਰਨਾ, ਉਹਦਾ ਇੰਪੈਕਟ ਵੀ ਵੱਧ ਜੂ, ਅਤੇ ਜਿਹੜੀ ਐਡਵਰਸਿਟੀ ਹੈ ਉਹਨੂੰ ਤੁਸੀਂ ਆਪਣੇ ਹਿੱਤ 'ਚ ਲੈ ਲਿਆ। ਔਰ ਰੇਨ ਨੂੰ ਇਸਤੇਮਾਲ ਕੀਤਾ। ਬਾਅਦ ਜਦ ਸੀਨ ਖਤਮ ਹੋ ਗਿਆ ਮੈਨੂੰ ਇਹ ਚੀਜ਼ ਸਮਝ ਆਈ, ਮੈਂ ਕਿਹਾ ਯਾਰ ਬੰਦਾ ਕਿੰਨਾ ਸਿਆਣਾ ਨਿਕਲਿਆ। ਉਹਦੀ ਪ੍ਰੋਬਲਮ ਇਹ ਸੀ ਕਿ ਜੇ ਮੈਂ ਆਹ ਸੀਨ ਜਿਹੜਾ 4 ਮਿੰਟ ਦਾ ਸੀਨ ਹੈ, ਜੇ ਮੈਂ ਇਹਨੂੰ ਟੁਕੜੇ ਟੁਕੜੇ 'ਚ ਕਰੂੰ, ਜੇ ਅੱਧੇ ਵਿਚਾਲੇ ਮੀਂਹ ਰੁਕ ਗਿਆ ਤਾਂ ਬਾਕੀ ਅੱਧੇ ਸੀਨ ਲਈ ਮੀਂਹ ਕਿੱਥੋਂ ਲਿਆਉਂ ਮੈਂ? ਇਹ ਐਟੀਚਿਊਡ, ਇਹ ਐਂਟੀਸੀਪੇਟ ਕਰਕੇ, ਯੂ ਨੋ ਦ ਪਾਵਰ ਟੂ ਐਂਟੀਸੀਪੇਟ ਵਾਜ਼ ਅਮੇਜ਼ਿੰਗ। ਉਹਨੇ ਪੂਰਾ ਸੀਨ ਕੀਤਾ, ਯਕੀਨ ਮੰਨੋ ਬੰਦੇ ਨੇ 3 ਸ਼ਾਟ ਲਏ ਉਹਦੇ, ਸੀਨ ਖਤਮ ਹੋ ਗਿਆ, ਬਾਰਿਸ਼ ਰੁਕ ਗਈ। ਮੇਰਾ ਜਿਹੜਾ ਕਲੋਜ਼ਅਪ ਹੈ, ਮੇਰੇ ਦਰਖਤ ਦੇ ਥੱਲੇ ਬਾਡੀ ਪਈ ਹੈ, ਉਹ ਆਰਟੀਫਿਸ਼ਲ ਰੇਨ, ਮਤਲਬ ਆਰਟੀਫਿਸ਼ਲ ਰੇਨ ਕੀ ਕਲੋਜ਼ਅਪ ਹੈ, ਉਹਦੇ 'ਚ ਉਹਨੇ ਉੱਪਰ ਇੱਕ ਦਰਖਤ ਦੀ ਟਾਹਣੀ ਫੜ ਲਈ ਅਤੇ ਫੁਹਾਰੇ ਨਾਲ ਜਿਹੜਾ ਗਮਲਿਆਂ ਨੂੰ ਪਾਣੀ ਦਿੰਦੇ ਉਹਦੇ ਨਾਲ ਉੱਪਰ ਪਾਣੀ ਛੱਡਦੇ ਰਹੇ ਹੈ ਹੌਲੀ ਹੌਲੀ, ਅਤੇ ਮੇਰਾ ਕਲੋਜ਼ਅਪ ਹੋ ਗਿਆ, ਸੀਨ ਕੰਪਲੀਟ, ਬਾਰਿਸ਼। ਉਹਦਾ ਇੰਪੈਕਟ ਇੰਨਾ ਹੈ ਫਿਲਮ 'ਚ ਸਦਗਤੀ, ਵਿਚ ਵਾਜ਼ ਰੀਅਲੀ ਅਮੇਜ਼ਿੰਗ ਕਿ ਉਹਨੇ ਕਿਸ ਤਰ੍ਹਾਂ ਉਹਨੂੰ ਸਾਰੀਆਂ ਚੀਜ਼ਾਂ ਨੂੰ ਗਿਣ ਕੇ ਮਿਣ ਕੇ ਯੂਨੋ ਐਂ ਇਸਤੇਮਾਲ ਕੀਤਾ ਉਹਨੂੰ, ਦੈਟ ਵਾਜ਼ ਰੀਅਲੀ ਅਮੇਜ਼ਿੰਗ। ਅੱਛਾ, ਇਸੇ ਕਰਕੇ ਉਹ ਲਾਈਟਿੰਗ ਦਾ ਜਿਹੜਾ ਉਹਨੂੰ, ਕਿਉਂਕਿ ਜਦੋਂ ਮੀਂਹ ਨਹੀਂ ਫਿਰ ਲਾਈਟਿੰਗ ਕਾਹਦੀ, ਲਾਈਟਨਿੰਗ, ਅਤੇ ਹੁਣ ਲਾਈਟਨਿੰਗ ਮੀਂਹ ਆਉਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੀਨ ਸੀ ਜਿਹੜਾ ਉਹਨੇ ਬਾਅਦ 'ਚ ਸ਼ੂਟ ਕੀਤਾ, ਅਤੇ ਉਹਦੇ 'ਚ ਲਾਈਟਨਿੰਗ ਦਿਖਾਉਣੀ ਕਿ ਵੀ ਇਸ ਤੋਂ ਬਾਅਦ ਮੀਂਹ ਪਊਗਾ। ਹੁਣ ਉਹਦਾ ਇਕਿਉਪਮੈਂਟ ਨਹੀਂ ਲਿਆਇਆ ਕਿਉਂਕਿ ਸੀਨ 'ਚ ਹੈ ਨਹੀਂ ਸੀ, ਉਹਨੂੰ ਫਿਰ ਇੰਪਰੋਵਾਈਜ਼ ਕੀਤਾ ਉਹਨੇ, ਪਿੰਡਾਂ 'ਚ ਜਿਹੜਾ ਤਸਲਾ ਹੁੰਦਾ ਉਹ ਤਸਲਾ, ਉਹਦੇ ਵਿੱਚ ਫੈਵੀਕੋਲ ਲਾ ਕੇ ਸ਼ੀਸ਼ਾ ਭੰਨ ਕੇ ਛੋਟੇ ਛੋਟੇ ਸ਼ੀਸ਼ੇ ਜੜਤੇ ਉਹਦੇ ਵਿੱਚ, ਅਤੇ ਵੈਲਡਿੰਗ ਦੀ ਮਸ਼ੀਨ ਕਿਹਦੇ ਵੀ ਕਿਹੜੇ ਵੀ ਪਿੰਡ 'ਚ ਮਿਲ ਜਾਂਦੀ ਹੈ, ਛੋਟੀ ਮੋਟੀ ਵੈਲਡਿੰਗ ਦੀ ਮਸ਼ੀਨ, ਉਹ ਲਿਆ ਕੇ ਉਹ ਵੈਲਡਿੰਗ ਨਾਲ ਸਪਾਰਕ ਲਾ ਕੇ ਉਹਦਾ ਲਾਈਟਨਿੰਗ ਦਾ ਇਫੈਕਟ ਆ। ਮਤਲਬ ਜਿਹੜੀ ਆਸੇ ਪਾਸੇ ਚੀਜ਼ ਦਿਖਦੀ ਹੈ ਉਹਨੂੰ ਉਹ ਕਿਵੇਂ ਯੂਜ਼ ਕਰ ਸਕਦੇ ਆ, ਦੈਟ ਵਾਜ਼ ਰੀਅਲੀ ਅਮੇਜ਼ਿੰਗ। ਗੋਂਦ ਵਰਗਾ ਜਿਹਨੂੰ ਜੜ, ਮਤਲਬ ਜਿਹੜਾ ਜੜ ਹੋ ਜਾਂਦਾ ਫਿਰ, ਮਤਲਬ ਜੇ ਤੁਸੀਂ ਲੱਕੜੀ ਦਾ ਟੁਕੜਾ ਜੋੜਨਾ ਹੋਵੇ, ਸ਼ੀਸ਼ਾ ਜੋੜਨਾ ਹੋਵੇ, ਗੋਂਦ ਵਾਂਗੂ। ਅੱਛਾ, ਕੁਛ ਗੱਲਾਂ ਪੰਜਾਬੀ ਬਾਰੇ ਅਤੇ ਪੰਜਾਬ ਬਾਰੇ, ਤੁਹਾਡੀ ਬੈਕਗਰਾਊਂਡ, ਕਿਉਂਕਿ ਆਪਾਂ ਪਹਿਲਾਂ ਕਾਫੀ ਡਿਟੇਲ ਡਿਸਕਸ ਕੀਤੀ ਹੈਗੀ ਪੰਜਾਬ ਦੀ, ਅਤੇ ਪੰਜਾਬ ਦੇ ਲੋਕ ਤੁਹਾਨੂੰ ਜਾਣਦੇ ਵੀ ਇਸ ਕਰਕੇ ਤੁਸੀਂ ਪੰਜਾਬੀ ਫਿਲਮ 'ਚ ਕੰਮ ਕੀਤਾ, ਮੈਜੋਰਿਟੀ ਜਿਹੜੇ ਆ ਚੰਨ ਪ੍ਰਦੇਸੀ ਜੀ, ਕਰਕੇ ਵੀ ਜਾਣਦੇ। ਹਾਂ ਨਹੀਂ, ਉਹ ਵੀ ਦੇਖੀਏ, ਹਾਂ ਪ੍ਰੋਫੇ ਬਾਅਦ 'ਚ ਆਈ ਨਾ ਮੇਰਾ ਖਿਆਲ ਉਹਦਾ, ਵੈਸੇ ਪਰ ਜਿਹੜੀ ਜਿਹੜੀ ਅਪਣੱਤ ਲੋਕਾਂ ਦੇ ਵਿੱਚ ਹੈ ਤੁਹਾਡੇ ਲਈ, ਉਹ ਜ਼ਿਆਦਾ ਚੰਨ ਪਰਦੇਸੀ ਕਰਕੇ ਮਤਲਬ ਸ਼ੁਰੂ ਹੋ ਗਿਆ। ਕੱਲ ਵੀ ਇੱਥੇ ਉਹ ਅੰਗਰੇਜ਼ੀ ਚ ਜਦੋਂ ਇੱਥੇ ਸੀਬੀਸੀ ਵਾਲਿਆਂ ਨੇ ਦਿਖਾਇਆ ਅੱਛਾ ਚੰਨ ਪਰਦੇਸੀ ਦਾ ਸੀਨ ਪਾਇਆ ਸੀ। ਅੱਛਾ ਰਾਤ ਆਇਆ ਦਾ ਸੀ ਨਾ ਮੈਂ ਵੇਖਿਆ। ਤੇ ਜਿਹੜੀ ਮਤਲਬ ਔਰ ਜਿਸ ਤਰੀਕੇ ਨਾਲ ਤੁਸੀਂ ਪੰਜਾਬੀ ਤੁਹਾਡਾ ਜਿਹੜਾ ਬੋਲਣ ਦਾ ਮੁਹਾਵਰਾ ਆ ਜਿਸ ਤਰੀਕੇ ਨਾਲ ਤੁਸੀਂ ਬੋਲਦੇ ਹਾਂ ਉਹ ਹਜੇ ਤੱਕ ਮਤਲਬ ਜਿਹੜੇ ਪੰਜਾਬ ਦੇ ਹੀ ਮਤਲਬ ਜਿਹੜੇ ਜਿਹੜੇ ਬੰਦੇ ਜੰਮੇ ਆ ਉਹਨਾਂ ਦੀ ਬੋਲੀ ਸਮਾਂ ਤਾਂ ਪਹਿਲਾਂ ਹੀ ਕੁਛ ਥੋੜ੍ਹਾ ਬਹੁਤ ਫਰਕ ਹੁੰਦਾ ਹੈ। ਉਹ ਲੋਕਾਂ ਨੂੰ ਲੋਕਾਂ ਦੇ ਜਿਹੜੇ ਆਮ ਲੋਕ ਹੈ ਨਾ ਉਹਨਾਂ ਦੇ ਕੰਨਾਂ ਨੂੰ ਉਸ ਕਿਸਮ ਦਾ ਉਹਨੇ ਸਵਾਦ ਨਹੀਂ ਦਿੱਤਾ ਜਿਹੋ ਜਿਹਾ ਤੁਹਾਡੀ ਬੋਲੀ ਨੇ ਦਿੱਤਾ ਫਿਲਮ ਦੇ ਵਿੱਚ। ਸਭ ਤੋਂ ਬੜੀ ਮੇਰਾ ਖਿਆਲ ਜਿਹੜੀ ਜਿਹੜੀ ਗੱਲ ਲੋਕਾਂ ਨੂੰ ਪਸੰਦ ਆਈ ਉਹ ਤੁਹਾਡੀ ਬੋਲੀ ਲੈਂਗੁਏਜ ਜਿਹੜੀ ਉਹ ਮਤਲਬ ਜਦੋਂ ਵੀ ਬੰਦਾ ਮਤਲਬ ਸੁਣਦਾ ਕੋਈ ਪੰਜਾਬੀ ਤੁਹਾਡੇ ਉਹਦੇ ਡਾਇਲੋਗ ਜਿਹੜੇ ਚੰਨ ਪਰਦੇਸੀ ਦੇ ਅਤੇ ਉਹ ਦੁਬਾਰਾ ਤੁਹਾਨੂੰ ਦਿਲ ਕਰਦਾ ਤੁਸੀਂ ਮੁੜ ਕੇ ਪਿਛਾਣ ਦੇਖਦੇ ਹੋ ਵੀ ਕੀ ਸੀ ਵੀ ਅੱਗੇ ਤਾਂ ਕਦੇ ਦੇਖਣੀ ਹੈ ਕੋਈ ਚੀਜ਼ ਇਸ ਕਿਸਮ ਦਾ ਉਹਦਾ ਉਹਦਾ ਇੰਪੈਕਟ ਪੈਂਦਾ। ਅਤੇ ਤੁਸੀਂ ਮਤਲਬ ਪੰਜਾਬੀ 'ਚ ਪੰਜਾਬੀ ਫਿਲਮ 'ਚ ਕੰਮ ਕਰਕੇ ਖੁਦ ਕਿਹੋ ਜਿਹਾ ਮਹਿਸੂਸ ਕੀਤਾ ਮਤਲਬ ਵੀ ਤੁਹਾਨੂੰ ਉਸੇ ਕਿਸਮ ਦੀ ਸੈਟਿਸਫੈਕਸ਼ਨ ਹੋਈ ਜਿਸ ਕਿਸਮ ਦੀ ਤੁਹਾਨੂੰ ਕਿਸੇ ਵਧੀਆ ਹਿੰਦੀ ਫਿਲਮ 'ਚ ਕੰਮ ਕਰਕੇ ਹੁੰਦੀ ਹੈ ਜਾਂ ਹੁਣ ਅੰਗਰੇਜ਼ੀ 'ਚ ਕਰਕੇ ਹੋ ਰਹੀ ਹੈ ਪੰਜਾਬੀ ਫਿਲਮ 'ਚ ਕੰਮ ਕਰਕੇ ਮਤਲਬ ਕੰਪੈਰੇਟਿਵਲੀ ਬਿਲਕੁਲ ਲੈਂਗੁਏਜ ਬਿਲਕੁਲ ਉਹਦੇ 'ਚ ਸਭ ਤੋਂ ਚੀਜ਼ ਵੱਡੀ ਚੀਜ਼ ਜਿਹੜੀ ਮੈਨੂੰ ਇੱਕ ਪਰਸਨਲ ਜਾਣਕਾਰੀ ਹੋਈ ਉਹ ਇਹ ਕਿ ਮੈਂ ਜਦੋਂ ਚੰਨ ਪਰਦੇਸੀ ਕੀਤੀ ਉਸ ਤੋਂ ਪਹਿਲਾਂ ਮੈਂ ਕੁਛ 10-12 ਸਾਲ ਪੰਜਾਬੀ ਬੋਲੀ ਨਹੀਂ। ਅੱਛਾ। ਕਿਉਂਕਿ ਮੈਂ 70 'ਚ ਪੰਜਾਬ ਤੋਂ ਆ ਗਿਆ, ਦਿੱਲੀ ਰਿਹਾ ਨੈਸ਼ਨਲ ਸਕੂਲ ਡਰਾਮਾ, ਉੱਥੇ ਕਲਾਸ 'ਚ ਅੰਗਰੇਜ਼ੀ ਹਿੰਦੀ, ਫਿਰ ਪੂਨਾ ਚਲਿਆ ਗਿਆ ਉੱਥੇ ਵੀ ਅੰਗਰੇਜ਼ੀ ਹਿੰਦੀ, ਫਿਰ ਬੰਬੇ ਰਹਿੰਦਾ ਸੀ ਉੱਥੇ ਵੀ, ਅਤੇ ਮਤਲਬ ਪੰਜਾਬੀ ਇੰਨੀ ਕਿ ਮਤਲਬ ਬਿਲਕੁਲ ਹੀ ਠੀਕ ਹੈ। ਹੁਣ ਤੁਸੀਂ 2 ਮਹੀਨੇ 'ਚ 3 ਮਹੀਨੇ 'ਚ ਇੱਕ ਵਾਰ ਕਿਸੇ ਨੂੰ ਕਿਸੇ ਪੰਜਾਬੀ ਨੂੰ ਮਿਲ ਲਏ, ਫਿਰ ਪੰਜਾਬੀ ਵੀ ਜਿਹੜੇ ਬੰਬੇ 'ਚ ਨੇ ਉਹ ਵੀ ਕਿਉਂਕਿ ਆਸੇ ਪਾਸੇ ਸਾਰੇ ਹਿੰਦੀ ਅਤੇ ਅੰਗਰੇਜ਼ੀ ਬੋਲਦੇ ਅਤੇ ਉਹ ਆਪਣੇ ਘਰ 'ਚ ਪੰਜਾਬੀ ਬੋਲਦੇ ਹੋਣਗੇ, ਪਰ ਬਾਹਰ ਫਿਰ ਅੰਗਰੇਜ਼ੀ ਔਰ ਹਿੰਦੀ ਇਹੀ ਚੱਲਦੀ। ਅਤੇ ਜਦੋਂ ਇਸ ਫਿਲਮ 'ਤੇ ਕੰਮ ਕਰ ਰਹੇ ਸੀ ਮੈਂ ਕਿਹਾ ਯਾਰ, ਕਿਉਂਕਿ ਮੈਂ ਕੁਛ ਚੀਜ਼ਾਂ 1-2 ਇੰਪਰੋਵਾਈਜ਼ ਕੀਤੀਆਂ ਉਹਦੇ ਵਿੱਚ, ਅਤੇ ਮੈਨੂੰ ਇਹ ਵੀ ਨਹੀਂ ਯਾਦ ਆਇਆ ਕਿ ਮੈਂ ਇਹ ਕਦੇ ਪਹਿਲਾਂ ਯੂਜ਼ ਕੀਤਾ। ਅੱਛਾ। ਮਤਲਬ ਜਦੋਂ ਪੰਜਾਬ 'ਚ ਰਹਿੰਦਾ ਸੀ ਉਦੋਂ ਵੀ, ਅਤੇ ਇਹਦਾ ਮਤਲਬ ਜਿਹੜੀ ਮਦਰ ਟੰਗ ਹੈ ਉਹ ਜੇ ਤੁਸੀਂ 50 ਸਾਲ ਵੀ ਤੁਹਾਨੂੰ ਕੋਈ ਕੋਠੇ 'ਚ ਬੰਦ ਕਰ ਦੇ ਕਹੇ ਤੂੰ ਇੱਕ ਅੱਖਰ ਵੀ ਬੋਲਿਆ ਮੈਂ ਤੇਰੀ ਟੰਗ ਭੰਨ, ਤਾਂ ਵੀ ਤੁਸੀਂ ਉਸ ਨੂੰ ਭੁਲਾ ਨਹੀਂ ਸਕਦੇ। ਮਤਲਬ ਉਹ ਫੁੱਟ ਕੇ ਨਿਕਲੂ ਬਾਅਦ 'ਚ ਵੀ, ਮਤਲਬ ਇਹ ਕਿ ਮਦਰ ਟੰਗ ਤੁਸੀਂ ਭੁੱਲ ਨਹੀਂ ਸਕਦੇ ਕਦੇ। ਤੇ ਪੰਜਾਬੀ ਫਿਲਮ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਪੰਜਾਬੀ ਫਿਲਮ ਦਾ ਜਿਹੜਾ ਜੋ ਕੁਛ ਵੀ ਇਸ ਵੇਲੇ ਵਰਤਮਾਨ ਉਹਦਾ ਹੈਗਾ ਉਹਦੇ ਬਾਰੇ ਕਦੀ ਸੋਚਦੇ ਆ ਤੁਸੀਂ ਪੰਜਾਬੀ ਹੋਣ ਕਰਕੇ? ਨਹੀਂ ਨਹੀਂ ਸੋਚਦੇ ਹਾਂ, ਮਤਲਬ ਕਈ ਵਾਰ ਸੋਚਦੇ ਹਾਂ, ਕਈ ਵਾਰ ਦੂਜੇ ਬੰਦੇ ਸੋਚ ਉਜਾਗਰ ਵੀ ਕਰਦੇ ਆ ਇਸ ਬਾਰੇ ਸਵਾਲ ਪੁੱਛ ਕੇ, ਤੇ ਇਹ ਘਾਟ ਆਪਣੇ ਹੈ, ਮਤਲਬ ਸਾਡਾ ਸੰਗੀਤ ਇਹਨਾਂ ਵਿੱਚ ਹੈ, ਸਾਡਾ ਲਿਟਰੇਚਰ ਵਿੱਚ ਹੈ, ਤੇ ਫਿਰ ਵੀ ਆਪਣੀਆਂ ਜਿਹੜੀਆਂ ਪੰਜਾਬੀ ਫਿਲਮਾਂ ਉਹ ਚੰਗੀਆਂ ਨਹੀਂ ਬਣਦੀਆਂ ਨਹੀਂ, ਖਾਸ ਕਰ ਖੈਰ ਉਸ ਹਿਸਾਬ ਨਾਲ ਤਾਂ ਮਤਲਬ ਹਿੰਦੀ ਫਿਲਮਾਂ ਵੀ ਨਹੀਂ ਚੰਗੀਆਂ ਬਣਦੀਆਂ ਰਹੀਆਂ, ਮਤਲਬ 50s 'ਚ ਪੰਜਾਬੀ ਫਿਲਮਾਂ ਵੀ ਚੰਗੀਆਂ ਬਣਦੀਆਂ ਸੀ, ਜਦੋਂ ਹਿੰਦੀ ਫਿਲਮਾਂ ਵੀ ਚੰਗੀਆਂ ਬਣਦੀਆਂ ਸੀ ਪੰਜਾਬੀ ਵੀ ਬਣਦੀਆਂ ਸੀ, ਫਿਰ ਜਿਵੇਂ ਸਾਡੀਆਂ ਫਿਲਮਾਂ 'ਤੇ ਵੈਸਟ ਦਾ ਅਸਰ ਹੋਇਆ, ਅਸੀਂ ਹੌਚ ਪੌਚ ਬਣਾਉਣ ਲੱਗ ਗਏ ਮਸਾਲਾ, ਅਤੇ ਉਸੇ ਦਾ ਅਸਰ ਫਿਰ ਪੰਜਾਬੀ ਫਿਲਮਾਂ 'ਤੇ ਹੋਇਆ, ਉਸੇ ਦਾ ਅਸਰ ਬੰਗਾਲੀ ਕਮਰਸ਼ੀਅਲ ਫਿਲਮਾਂ 'ਤੇ ਵੀ ਹੋਇਆ, ਮਤਲਬ ਇਹ ਸਿਰਫ ਪੰਜਾਬ ਹੀ ਪਿੱਛੇ ਨਹੀਂ ਹੈ, ਚਾਹੇ ਉਹ ਸਾਊਥ ਹੋਵੇ, ਚਾਹੇ ਉਹ ਬੰਗਾਲ ਹੋਵੇ, ਚਾਹੇ ਗੁਜਰਾਤ ਹੈ, ਚਾਹੇ ਮਹਾਰਾਸ਼ਟਰ ਹੈ, ਉੱਥੇ ਵੀ ਘਟੀਆ ਫਿਲਮਾਂ ਬਣਦੀਆਂ, ਅਤੇ ਉਹ ਸਾਰਾ ਅਸਰ ਹਿੰਦੀ ਘਟੀਆ ਫਿਲਮਾਂ ਦਾ, ਹਿੰਦੀ ਫਿਲਮਾਂ 'ਤੇ ਅਸਰ ਆਇਆ। ਮਤਲਬ ਇਹ ਕਹਿਣਾ ਠੀਕ ਨਹੀਂ ਲੱਗਦਾ ਮੈਨੂੰ ਕਿ ਜੀ ਵੈਸਟ ਦਾ, ਅਤੇ ਵੈਸਟ ਦਾ ਜੇ ਅਸੀਂ ਬੁਰਾ ਅਸਰ ਲੈਣਾ ਤਾਂ ਸਾਡਾ ਕਸੂਰ ਹੈ, ਉਹਨਾਂ ਦੇ ਵੀ ਉਹਨਾਂ ਦੀਆਂ ਕਮਰਸ਼ੀਅਲ ਫਿਲਮਾਂ ਸਾਡੇ ਨਾਲ ਜ਼ਿਆਦਾ ਸਲਿਕ ਹੁੰਦੀਆਂ, ਸਾਡੇ ਨਾਲ ਜ਼ਿਆਦਾ ਵਧੀਆ ਹੁੰਦੀਆਂ, ਅਤੇ ਇਹ ਇਹ ਘਾਟ ਕਾਮਨ ਹੈ ਮਤਲਬ ਸਾਰੇ ਰੀਜਨਸ ਦੀ ਆਪਣੇ ਹਿੰਦੁਸਤਾਨ 'ਚ। ਹੁਣ ਇਹ ਕਰ ਕਹਿ ਕੇ ਚੁੱਪ ਨਹੀਂ ਰਹਿਣਾ ਚਾਹੀਦਾ ਕਿ ਜੀ ਹੁਣ ਸਾਊਥ ਦਾ ਵੀ ਇਹੀ ਹਾਲ ਹੈ, ਬੰਗਾਲ ਦਾ ਵੀ ਇਹੀ ਹੈ, ਫਲਾਣੇ ਦਾ ਵੀ ਇਹੀ ਹੈ, ਪਰ ਘੱਟੋ ਘੱਟ ਬੰਗਾਲ ਦਾ 2 ਸਿਨੇਮੇ ਤਾਂ ਹੈ, ਮਤਲਬ ਉੱਥੇ ਚੰਗੀਆਂ ਵੀ ਬਣਦੀਆਂ ਰਹੀਆਂ, ਮਾੜੀਆਂ ਵੀ ਬਣਦੀਆਂ ਰਹੀਆਂ, ਸਾਊਥ 'ਚ ਵੀ ਚੰਗੀਆਂ ਵੀ ਬਣਦੀਆਂ ਰਹੀਆਂ, ਮਾੜੀਆਂ ਵੀ ਬਣਦੀਆਂ ਰਹੀਆਂ, ਹਿੰਦੀ 'ਚ ਵੀ ਚੰਗੀਆਂ ਵੀ, ਪੰਜਾਬ ਦਾ ਇਹ ਹੋ ਗਿਆ ਕਿ ਮਾੜੀਆਂ ਵੀ ਬਣਦੀਆਂ ਰਹੀਆਂ, ਇਹ ਘਾਟ ਜ਼ਰੂਰੀ ਹੈ। ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕਰਦੇ ਨੇ, ਤੁਸੀਂ ਮੈਂਸ਼ਨ ਕੀਤਾ ਵੀ ਜਿਹੜੇ ਬੰਗਾਲੀ, ਮਰਾਠੀ, ਗੁਜਰਾਤੀ ਜਾਂ ਜਿਹੜੇ ਹੋਰ ਹਿੰਦੁਸਤਾਨ ਦੀਆਂ ਜ਼ਮਾਨਾ ਹੈ ਉਹਨਾਂ ਦੇ ਵਿੱਚ ਜਿਹੜਾ ਥੀਏਟਰ ਆ ਉਹ ਕਾਫੀ ਉਹਨਾਂ ਦਾ ਟ੍ਰੈਡੀਸ਼ਨ ਹੈਗਾ ਅਤੇ ਪੰਜਾਬ 'ਚ ਜਿਹੜਾ ਉਹ ਥੀਏਟਰ ਦਾ ਉਸ ਕਿਸਮ ਦਾ ਟ੍ਰੈਡੀਸ਼ਨ ਨਹੀਂ ਹੈ, ਭਾਵੇਂ ਫੋਕ ਥੀਏਟਰ ਜਿਹੜਾ ਉਹ ਕਾਫੀ ਪਾਪੂਲਰ ਰਿਹਾ ਹੈਗਾ ਇਹਦੇ ਨਾਲ ਮਤਲਬ ਫਿਲਮ 'ਤੇ ਵੀ ਆਪਣਾ ਫੋਕ ਪਹਿਲਾਂ ਉਹਨਾਂ ਦਾ ਬੋਲੀਆਂ ਟੱਪੇ ਇਹੋ ਜਿਹਾ ਕਨਸੈਪਟ ਰਿਹਾ ਪਰ ਰੈਗੂਲਰ ਇੱਕ ਥੀਏਟਰ ਜਿਹੜਾ ਉਸ ਕਿਸਮ ਦਾ ਪਰ ਪਿਛਲੇ 10-15 ਸਾਲ ਦੇ ਵਿੱਚ ਪੰਜਾਬੀ ਥੀਏਟਰ ਨੇ ਕਾਫੀ ਭਾਵੇਂ ਅਜੇ ਕਮਰਸ਼ੀਅਲ ਨਹੀਂ ਬਣਿਆ ਹੈ, ਕਮਰਸ਼ੀਅਲ ਥੀਏਟਰ ਨਹੀਂ ਤੁਸੀਂ ਕਹਿ ਸਕਦੇ ਹੈ, ਪਰ ਜਿਹੜੀ ਕੋਈ ਸਿਚੁਏਸ਼ਨ ਅੱਜ ਤੋਂ 20 ਸਾਲ ਪਹਿਲਾਂ ਸੀ ਉਹਦੇ ਤੋਂ ਬਿਲਕੁਲ ਵੱਖਰੀ ਸਿਚੁਏਸ਼ਨ ਹੈ। ਪੰਜਾਬ ਦੀ ਸਿਚੁਏਸ਼ਨ ਜੋ ਕੁਛ ਉਹਦੀ ਪੋਲੀਟੀਕਲ ਸਿਚੁਏਸ਼ਨ ਉਹਦੇ ਬਾਵਜੂਦ ਵੀ ਪੰਜਾਬੀ ਥੀਏਟਰ ਜਿਹੜਾ ਆ ਉਹਨੇ ਉਹਦੀ ਡਿਵੈਲਪਮੈਂਟ ਬਹੁਤ ਹੋਈ ਹੈ। ਨਵੇਂ ਥੀਏਟਰ ਲਿਖਣ ਵਾਲੇ ਬੰਦੇ ਹੈਗੇ ਆ 3-4 ਬੰਦੇ ਜਿਹੜੇ ਖਾਸ ਪੰਜਾਬ ਦੇ ਵਿੱਚ, ਨਾਂ ਗੁਰਸ਼ਾਨ ਰੈਗੂਲਰ ਥੀਏਟਰ ਗਰੁੱਪਸ ਨੇ ਜਿਵੇਂ ਔਲਖ ਤੇ ਆਦਮਜੀਤ। ਅੱਛਾ ਇਹ ਇਹ ਜਿਹੜਾ ਮਤਲਬ ਥੀਏਟਰ ਦੇ ਵਿੱਚ ਤਾਂ ਥੋੜ੍ਹਾ ਜਿਹਾ ਅਸੀਂ ਅਸੀਂ ਮਤਲਬ ਕਹਿ ਸਕਦੇ ਹਾਂ ਵੀ ਹਾਂ ਮਤਲਬ ਪੰਜਾਬੀ ਥੀਏਟਰ ਵੀ ਹੈ, ਫਿਲਮ ਦੇ ਵਿੱਚ ਇਸ ਕਿਸਮ ਦੀ ਨਹੀਂ ਦੇਖਣ ਆਈ ਹੈ। ਤੁਸੀਂ ਇੰਡਸਟਰੀ ਦੇ ਵਿੱਚ ਉੱਥੇ ਕੁਛ ਲੱਗਦਾ ਇਹੋ ਜਿਹਾ ਕੁਛ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ, ਕੋਈ ਇੱਦਾਂ ਦੀ ਵਾਪਰਨ ਦੀ ਆਸ ਹੈ ਮਤਲਬ ਪੰਜਾਬੀ ਦੇ? ਮੈਨੂੰ ਨਹੀਂ ਲੱਗਦਾ ਕਿ ਬੰਬਈ ਤੋਂ ਕੋਈ ਆਸ ਰੱਖਣੀ ਚਾਹੀਦੀ। ਅੱਛਾ ਮਤਲਬ ਇਹ ਆਸ ਜਾਗਣੀ ਚਾਹੀਦੀ ਉਹਨਾਂ ਬੰਦਿਆਂ ਤੋਂ ਜਿਹੜੇ ਇਹ ਚੀਜ਼ ਨੂੰ ਮਹਿਸੂਸ ਕਰਦੇ ਅਤੇ ਮਤਲਬ ਪਹਿਲ ਅਸੀਂ ਕਰੀਏ, ਪਹਿਲ ਉਹ ਬੰਦੇ ਕਰਨ ਬਜਾਏ ਇਸ ਕਰਕੇ ਤੁਸੀਂ ਦੂਜੇ ਨੂੰ ਕਹੋਗੇ ਯਾਰ ਤੁਸੀਂ ਫਿਲਮਾਂ 'ਚੋਂ ਤੁਸੀਂ ਬਣਾਓ ਪੰਜਾਬੀ ਫਿਲਮ। ਅਤੇ ਇੱਕ ਸ਼ੁਰੂਆਤ ਕਰਨ ਦੀ ਲੋੜ ਹੁੰਦੀ ਹੈ, ਜਿਵੇਂ ਚੰਨ ਪਰਦੇਸ ਸੀ ਇੱਕ ਹਿਸਾਬ ਨਾਲ ਇੱਕ ਨਵੀਂ ਸ਼ੁਰੂਆਤ ਸੀ, ਉਹਦੇ ਬਾਅਦ ਫਿਰ ਟਿਵਾਣਾ ਸਾਹਿਬ ਨੇ ਲੌਂਗ ਦਾ ਲਿਸ਼ਕਾਰਾ, ਹਾਲਾਂਕਿ ਉਹ ਉਸ ਮਿਆਰ ਦੀ ਨਹੀਂ ਮੈਂ ਸਮਝਦਾ ਉਹਨੂੰ ਫਿਲਮ, ਉੱਥੇ ਲੁਧਿਆਣੇ ਛਪੂਗਾ ਤਾਂ ਫਿਰ ਉਹਨਾਂ ਨੂੰ ਖਰਾਬ ਵੀ ਲੱਗੂ ਪਰ ਲੱਗਣ ਦਿਓ, ਚੰਗੀਆਂ ਗੱਲਾਂ ਵੀ ਕਹਿੰਦੇ ਆ ਉਹਨਾਂ ਬਾਰੇ ਹੈ ਨਾ। ਅਤੇ ਇੱਕ ਸ਼ੁਰੂਆਤ ਜਦੋਂ ਸਕਸੈਸਫੁਲ ਹੋ ਜਾਏ ਨਾ ਫਿਰ ਬੰਦੇ ਪਿੱਛੇ ਲੱਗ ਪੈਂਦੇ, ਨਹੀਂ ਤਾਂ ਫਿਰ ਹੁਣ ਬੰਦਿਆਂ ਦੀਆਂ ਮਿੰਨਤਾਂ ਕਰੋ ਕਿ ਯਾਰ ਤੁਸੀਂ ਪੰਜਾਬੀ ਹੋ ਪੰਜਾਬੀ ਚੰਗੀ ਫਿਲਮ ਬਣਾਓ, ਜਿਹੜੇ ਬੰਦੇ ਮਹਿਸੂਸ ਕਰਦੇ ਨੇ ਉਹਨਾਂ ਨੂੰ ਬਣਾ ਦੇਣੀ ਚਾਹੀਦੀ ਹੈ। ਕਿਉਂਕਿ ਉਹਦੀ ਲੋੜ ਹੈ, ਉਹਦੀ ਥਾਂ ਹੈ, ਉਹਨੂੰ ਦੇਖਣ ਵਾਲੇ ਹੈ। ਮੈਂ ਉਸੇ ਤਰ੍ਹਾਂ ਕਹਿ ਰਿਹਾ ਜਿਵੇਂ ਮੈਂ ਹਿੰਦੀ ਫਿਲਮਾਂ ਦੀ ਗੱਲ ਕੀਤੀ ਸੀ ਕਿ ਵੀ ਹਿੰਦੀ ਫਿਲਮ ਅਸੀਂ ਇਹੋ ਜਿਹੀ ਬਣਾਈਏ ਜਿਹਨੂੰ ਬੰਦੇ ਟਿਕਟ ਲੈ ਕੇ ਦੇਖਣ ਜਾਣ ਅਤੇ ਉਹ ਉਹਨਾਂ ਨੂੰ ਕੁਛ ਦੇਵੇ, ਬਜਾਏ ਇਸ ਦੇ ਕਿ ਅਸੀਂ ਪੰਜਾਬ ਗਵਰਨਮੈਂਟ ਨੂੰ ਕਹੀਏ ਕਿ ਜੀ ਦੇਖੋ ਪੰਜਾਬੀ ਸਿਨੇਮਾ ਦਾ ਇੰਨਾ ਬੁਰਾ ਹਾਲ ਹੈ, ਉਹ ਠੀਕ ਕਰ ਦੇਣਗੇ ਜੇ ਬਹੁਤੇ ਰੌਲਾ ਪਾਉਣਗੇ ਬੰਦੇ, ਉਹ ਕਹਿਣਗੇ ਅੱਛਾ ਠੀਕ ਹੈ ਦੋ ਫਿਲਮਾਂ ਬਣਾ ਲਓ, ਪਰ ਇਹ ਥੋੜ੍ਹੀ ਕਿ ਸਾਲ 'ਚੋਂ 10 ਫਿਲਮਾਂ ਬਣਾਉਣਗੇ। ਅਤੇ ਮਤਲਬ ਆਪਣੇ ਪੈਰ 'ਤੇ ਖੜੀ ਹੋਣੀ ਚਾਹੀਦੀ ਫਿਲਮ, ਔਰ ਉਹ ਹੋ ਸਕਦੀ ਹੈ। ਮਤਲਬ ਪੰਜਾਬੀ 'ਚ ਫਿਲਮ ਤੁਸੀਂ ਬਣਾਓ ਨਾਲ ਉਹਨੂੰ ਹਿੰਦੀ 'ਚ ਡੱਬ ਕਰ ਲਓ ਜਾਂ ਪੈਰਲਲ ਫਿਲਮ ਬਣਾਓ। ਬਹੁਤ ਬਹੁਤ ਜਗ੍ਹਾ 'ਤੇ ਇਹੋ ਜਿਹੀ ਬਣੀਆਂ ਨੇ ਜਿੱਥੇ ਬਾਇਲਿੰਗੁਅਲ ਫਿਲਮਾਂ ਬਣਾਉਂਦੇ, ਗੋਧੂਲੀ ਗਿਰੀਸ਼ ਕਰਨਾਟ ਨੇ ਬਣਾਈ ਸੀ, ਉਹਦੇ 'ਚ ਇੱਕ ਸ਼ਾਰਟ ਕੰਨੜ ਦਾ ਹੁੰਦਾ ਸੀ ਇੱਕ ਹਿੰਦੀ ਦਾ ਹੁੰਦਾ ਸੀ, ਅਤੇ ਜਿਹੜੇ ਸ਼ਾਰਟਸ ਜਿਨ੍ਹਾਂ 'ਚ ਡਾਇਲੋਗ ਨਹੀਂ ਸੀਗਾ ਉਹ ਇੱਕੋ ਹੀ ਸ਼ਾਰਟ ਲੈਂਦੇ ਸੀ ਕਿਉਂਕਿ ਐਕਟਰਸ ਉਹੀ ਨੇ ਦੋਵਾਂ ਫਿਲਮਾਂ 'ਚ। ਅਤੇ ਉਸ ਹਿਸਾਬ ਨਾਲ ਕੁਛ 60% ਫਿਲਮ ਜਾਂ 70% ਜਿਹੜੀ ਹੈ ਉਹ ਤੁਸੀਂ ਦੋ ਟੇਕ ਲਓਗੇ, ਬਾਕੀ 30-35% ਇੱਕੋ ਹੀ ਸ਼ਾਰਟ ਲੈਣ, ਕਿਉਂਕਿ ਇਕਨੋਮਿਕਲੀ ਸਿਰਫ ਪੰਜਾਬੀ 'ਚ ਫਿਲਮ ਬਣਾਉਣਾ ਕਿਉਂਕਿ ਇੰਨਾ ਮਹਿੰਗਾ ਹੋ ਗਿਆ ਸਭ ਕੁਛ, ਰੋ ਸਟਾਕ ਜਾਂ ਇਕਿਪਮੈਂਟ ਸਭ ਕੁਛ, ਅਤੇ ਪੰਜਾਬੀ ਸਮਝਣ ਵਾਲੇ ਬੰਦੇ ਘੱਟ ਹੈ ਅਤੇ ਉਹ ਖਰਚਾ ਪੂਰਾ ਨਹੀਂ ਹੁੰਦਾ ਤੁਹਾਨੂੰ ਇਹਨੂੰ, ਜੇ ਬਹੁਤਾ ਫਾਇਦਾ ਨਾ ਹੋਵੇ ਘੱਟੋ ਘੱਟ ਪੈਸਾ ਵਾਪਸ ਹੋਣਾ ਚਾਹੀਦਾ। ਅਤੇ ਇਹ ਵੀ ਬੰਦਿਆਂ ਦਾ ਸੋਚਣਾ ਹੁੰਦਾ ਕਿ ਵੀ ਪੰਜਾਬੀ ਫਿਲਮ ਬਣਾਵਾਂਗੇ ਤਾਂ ਮਾਰਕੀਟ ਬਹੁਤ ਘੱਟ ਹੈ, ਅਤੇ ਜੇ ਉਹਨੂੰ ਇੱਕ ਮਤਲਬ ਉਹਦੇ ਦੋ ਮਸਲੇ ਮਤਲਬ ਹੱਲ ਹੁੰਦੇ ਆ ਕਿ ਇੱਕ ਤਾਂ ਤੁਹਾਨੂੰ ਆਡੀਅੰਸ ਵੱਧ ਕੇ ਮਿਲਦੀ ਹੈ, ਬੰਦਾ ਜਿਹੜਾ ਪ੍ਰੋਡਿਊਸ ਕਰਦਾ ਹੈ ਜੇ ਬਾਇਲਿੰਗੁਅਲ ਬਣਾਈਏ ਤਾਂ ਉਹਨੂੰ ਪੈਸੇ ਵਾਪਸ ਹੋਣਗੇ। ਦੂਜੀ ਚੀਜ਼ ਇਹ ਕਿ ਅਸੀਂ ਸਾਡਾ ਜਿਹੜਾ ਪੰਜਾਬ ਦਾ ਜੋ ਵੀ ਮਾਹੌਲ ਹੈ, ਜੋ ਐਟੀਚਿਊਡ ਹੈ ਜਾਂ ਜੋ ਕਲਚਰ ਹੈ ਜਿਹਦੇ ਬਾਰੇ ਅਸੀਂ ਫਿਲਮ ਬਣਾਵਾਂਗੇ ਉਹ ਅਸੀਂ ਦੂਜੇ ਬੰਦਿਆਂ ਨਾਲ ਵੀ ਸ਼ੇਅਰ ਕਰ ਸਕਦੇ ਹਾਂ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਅਤੇ ਉਹਦੇ ਨਾਲ ਇੱਕ ਅੰਡਰਸਟੈਂਡਿੰਗ ਵੀ ਵੱਧਦੀ ਹੈ ਬਾਕੀ ਬੰਦਿਆਂ ਨਾਲ ਜਿਹੜੇ ਸਾਡੀ ਭਾਸ਼ਾ ਨਹੀਂ ਸਮਝਦੇ, ਅਤੇ ਨਾਲ ਸਾਨੂੰ ਇੱਕ ਵੱਖਰੀ ਆਡੀਅੰਸ ਵੀ ਮਿਲਦੀ ਹੈ ਜਿਨ੍ਹਾਂ ਤੋਂ ਸਾਨੂੰ ਪੈਸੇ ਮਿਲਣਗੇ ਫਿਰ ਅਸੀਂ ਦੂਜੀ ਫਿਲਮ ਪਲਾਨ ਕਰਾਂਗੇ। ਸਾਨੂੰ ਇਸ ਗੱਲ ਦਾ ਕੁਦਰਤੀ ਗੱਲ ਹੈ, ਮਤਲਬ ਇਹ ਕੋਈ ਸਾਡੀ ਸਪੈਸ਼ਲਟੀ ਨਹੀਂ ਹੈ, ਸਾਨੂੰ ਇਸ ਗੱਲ ਦਾ ਬਹੁਤ ਮਾਣ ਆ ਵੀ ਤੁਸੀਂ ਪੰਜਾਬੀ। ਜਦੋਂ ਅਸੀਂ ਇੱਧਰਲੇ ਮੀਡੀਏ ਦੇ ਵਿੱਚ, ਚਾਹੇ ਉਹ ਟੈਲੀਵਿਜ਼ਨ ਹੋਵੇ ਜਾਂ ਪ੍ਰਿੰਟ ਮੀਡੀਆ ਹੋਵੇ, ਜਦੋਂ ਅਸੀਂ ਤੁਹਾਡਾ ਨਾਂ ਸੁਣਦੇ ਹਾਂ, ਤੁਹਾਡਾ ਚਿਹਰਾ ਦੇਖਦੇ ਹਾਂ, ਅਤੇ ਨਾਲ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਤੁਸੀਂ ਪੰਜਾਬੀ ਹੋ, ਤਾਂ ਅਸੀਂ ਮਤਲਬ ਜੋ ਕੁਝ ਮਹਿਸੂਸ ਕਰਦੇ ਹਾਂ ਵੀ ਸ਼ਾਇਦ ਉਹ ਤੁਹਾਨੂੰ ਅਸੀਂ ਦੱਸ ਨਾ ਸਕੀਏ, ਜਿਹੜੀ ਜਿਸ ਕਿਸਮ ਦੀ ਅਸੀਂ ਉਹਦੇ ਨਾਲ ਸਾਨੂੰ ਅਪ ਲੈਫਟ ਮਿਲਦੀ ਹੈਗੀ ਹੈ। ਤੁਸੀਂ ਪੰਜਾਬੀ ਹੋਣ 'ਤੇ ਕਿੰਨਾ ਸਾਨੂੰ ਆਪਣੇ ਆਪ 'ਤੇ ਪੰਜਾਬੀ ਹੋਣ 'ਤੇ ਮਾਣ ਹੈ, ਮਤਲਬ ਹਿੰਦੁਸਤਾਨੀ ਹੋਣ 'ਤੇ ਮਾਣ ਹੈ ਸਾਨੂੰ, ਸਾਨੂੰ ਜਿਉਂਦੇ ਹੋਣ 'ਤੇ ਹਿਊਮਨ ਹੋਣ 'ਤੇ ਮਾਣ ਆ, ਪਰ ਉਹਦੇ ਵਿੱਚ ਮਤਲਬ ਇੱਕ ਤੁਹਾਡਾ ਸ਼ੁਰੂਆਤ ਹੁੰਦੀ ਜੀ, ਤੁਸੀਂ ਜੰਮਦੇ ਪਲਦੇ ਹਾਂ ਜੀ, ਤੁਸੀਂ ਆਏ ਹਾਂ, ਉਹ ਕਿਉਂਕਿ ਤੁਸੀਂ ਬਹੁਤ ਦੇਰ ਬਾਹਰ ਰਹੇ ਹਾਂ, ਹੁਣ ਬੰਬਈ ਰਹੇ ਹਾਂ, ਸ਼ਾਇਦ ਮੁੜ ਕੇ ਪੰਜਾਬ ਜਾਵੋ ਨਾ, ਜਿਵੇਂ ਅਸੀਂ ਇੱਥੇ ਕੈਨੇਡਾ 'ਚ ਰਹਿੰਦੇ ਹਾਂ, ਅਸੀਂ ਹੁਸਾ ਦਾ ਪੰਜਾਬ ਜਾਈਏ ਨਾ ਮੁੜ ਕੇ, ਚਾਂਸ ਦੇ ਅਸੀਂ ਜਾਣਾ ਨਹੀਂ ਹੈ, ਅਸੀਂ ਇੱਥੇ ਹੋਣ 'ਤੇ ਵੀ ਸਾਨੂੰ ਮਾਣ ਆ, ਪਰ ਸਾਨੂੰ ਆਪਣੇ ਪੰਜਾਬੀ ਹੋਣ 'ਤੇ ਵੀ ਮਾਣ ਆ ਜਾਂ ਘੱਟੋ ਘੱਟ, ਇਹ ਇਹਦੇ ਬਾਰੇ ਕੁਛ ਦੱਸੋ, ਕਹੋ ਵੀ ਨਹੀਂ, ਇਹ ਤਾਂ ਹੈ ਬਿਲਕੁਲ ਹੈ ਮਾਣ ਪੰਜਾਬੀ ਹੋਣ 'ਤੇ, ਔਰ ਜਦੋਂ ਵੀ ਫਰਜ਼ ਕਰੋ ਲਿਖਦੇ ਹਾਂ ਆਪਾਂ, ਜਿਵੇਂ ਮੈਂ ਲੈਂਗੁਏਜ ਦਾ ਹੁੰਦਾ, ਕੋਈ ਵੀ ਫੋਰਮ ਭਰਦੇ ਹੋ ਲੈਂਗੁਏਜ, ਤੁਹਾਡੀ ਬੋਲੀ ਕੀ ਹੈ, ਬੋਲੀ ਤਾਂ ਹੁਣ ਮੈਂ ਅੰਗਰੇਜ਼ੀ ਬੋਲਦਾ, ਮੈਂ ਪੰਜਾਬ ਤੋਂ ਬਾਹਰ ਹਾਂ, ਜਾਂ ਤਾਂ ਮੈਂ ਅੰਗਰੇਜ਼ੀ ਬੋਲਦਾ ਜਾਂ ਮੈਂ ਹਿੰਦੀ ਬੋਲਦਾ, ਪਰ ਮੇਰੀ ਮਾਤਰ ਭਾਸ਼ਾ ਤਾਂ ਪੰਜਾਬੀ, ਅਤੇ ਜਦੋਂ ਲੈਂਗੁਏਜ ਲਿਖਦੇ ਆ ਮੈਂ ਪੰਜਾਬੀ ਲਿਖਦਾ, ਭਰਦੇ ਹਾਂ ਉਹਦੇ 'ਚ ਫੋਰਮ 'ਚ ਕਿ ਵੀ ਮੈਂ ਮਦਰ ਟੰਗ ਇਸ ਪੰਜਾਬੀ, ਹਾਲਾਂਕਿ ਮੈਂ 20 ਸਾਲ ਤੋਂ ਪੰਜਾਬੀ, ਹੁਣ ਜਿਵੇਂ ਆਪਾਂ ਹੁਣ ਬੈਠੇ ਹਾਂ ਇੱਥੇ ਪੰਜਾਬੀ 'ਚ ਗੱਲ ਕਰਦੇ ਤਾਂ ਪੰਜਾਬੀ 'ਚ ਕਰਦੇ ਹਾਂ, ਜੇ ਗੁਰਦਾਰ ਸਿੰਘ ਜੀ ਨੂੰ ਚਿੱਠੀ ਲਿਖਣੀ ਹੋਵੇ ਤੁਹਾਨੂੰ ਚਿੱਠੀ ਨੂੰ ਪੰਜਾਬੀ 'ਚ ਲਿਖਾਂਗੇ, ਪਰ ਆਮ ਤਾਂ ਬੋਲਦਾ ਤਾਂ ਮੈਂ ਹਿੰਦੀ ਅਤੇ ਅੰਗਰੇਜ਼ੀ, ਅਤੇ ਉਹ ਤਾਂ ਬਿਲਕੁਲ ਬਿਲਕੁਲ ਮਾਣ ਹੈ, ਹੋਣਾ ਚਾਹੀਦਾ, ਔਰ ਸਿਰਫ ਇਹ ਸਾਨੂੰ ਹੀ ਨਹੀਂ ਮਾਣ, ਮਤਲਬ ਹਿੰਦੁਸਤਾਨ 'ਚ ਬਾਕੀ ਸਟੇਟਸ ਵੀ ਪੰਜਾਬ ਦੀ ਬਹੁਤ ਇੱਜ਼ਤ ਕਰਦੇ ਆ ਬੰਦੇ, ਚਾਹੇ ਉਹ ਸਾਊਥ ਹੋਵੇ ਚਾਹੇ ਉਹ ਬੰਗਾਲ ਹੋਵੇ, ਕਿਉਂਕਿ ਮਤਲਬ ਇਹ ਚੀਜ਼ ਸਾਨੂੰ ਭੁੱਲਣੀ ਨਹੀਂ ਚਾਹੀਦੀ ਕਿ ਕਿਉਂ ਇੱਜ਼ਤ ਕਰਦੇ ਆ, ਕਿਉਂਕਿ ਜਿੰਨੇ ਹਮਲੇ ਹੋਏ ਆ ਪੰਜਾਬ ਮਤਲਬ ਹਿੰਦੁਸਤਾਨ 'ਤੇ ਉਹ ਸਾਰੇ ਪੰਜਾਬ ਵੱਲੋਂ ਹੋਏ, ਅਤੇ ਇਸ ਇਹ ਸਾਡੇ ਇਤਿਹਾਸ ਦਾ ਹਿੱਸਾ, ਇਸੇ ਕਰਕੇ ਮਤਲਬ ਸਰਦਾਰ ਜੀ ਫਰਜ਼ ਕਰੋ ਸਾਊਥ 'ਚ ਘੁੰਮਣ, ਕੇਰਲਾ 'ਚ ਘੁੰਮਣ, ਕਿਤੇ ਘੁੰਮਣ, ਕਦੇ ਕੋਈ ਸਰਦਾਰ ਨਹੀਂ ਕਹਿੰਦਾ ਸਰਦਾਰ ਜੀ, ਉਹਦਾ ਕਾਰਨ ਹਿਸਟੋਰੀਕਲ ਇਹੀ ਹੋਊ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਬੰਦਿਆਂ ਨੇ ਸਾਡੀ ਰੱਖਿਆ ਕੀਤੀ ਹੈ, ਸਾਡੇ ਹਿੰਦੁਸਤਾਨ ਨੂੰ ਬਚਾਇਆ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਇਹ ਸਾਰੀਆਂ ਫੀਲਿੰਗਸ ਪੂਰੇ ਹਿੰਦੁਸਤਾਨ 'ਚ, ਅਤੇ ਸਿਰਫ ਅਸੀਂ ਨਹੀਂ ਮਾਣ ਕਰਦੇ ਪੰਜਾਬੀ, ਦੂਜੇ ਬੰਦੇ ਵੀ ਮਾਣ ਕਰਦੇ, ਔਰ ਹੋਣਾ ਉਹੀ ਵੀ ਚਾਹੀਦਾ, ਉਹੀ ਚਾਹੀਦਾ ਕਿ ਆਪਣੇ 'ਤੇ ਮਾਣ ਕੀਤਾ ਤਾਂ ਕੀ ਕੀਤਾ, ਦੂਜੇ ਵੀ ਤੁਹਾਨੂੰ ਤੁਹਾਡੇ 'ਤੇ ਮਾਣ ਕਰਨ, ਦੂਜੇ ਵੀ ਤੁਹਾਡੀ ਇੱਜ਼ਤ ਕਰਨ, ਤਾਂ ਫਿਰ ਸਵਾਦ ਆਉਂਦਾ, ਜੇ ਆਪਣਿਆਂ ਨੇ ਆਪਣਾ ਕਿਹਾ ਤਾਂ ਫਿਰ ਕੀ ਹੈ, ਬਗਾਨੇ ਵੀ ਆਪਣਾ ਕਹਿਣ, ਇਹੋ ਜਿਹਾ ਜਿਹੜੀ ਫਿਲਮ ਮੰਥ ਨੂੰ ਬਣੀ ਸੀ ਉਹ 5 ਲੱਖ ਗੁਜਰਾਤ ਦੇ ਫਾਰਮਰਸ ਨੇ ਪ੍ਰੋਡਿਊਸ ਕੀਤੀ ਸੀ 2-2 ਰੁਪਈਏ ਪਾ ਕੇ, ਕੀ ਏਦਾਂ ਦੀ ਗੱਲ ਹੋਰ ਵੀ ਹੋ ਰਹੀ ਹੈ ਉੱਥੇ ਆਰਟ ਫਿਲਮ ਦੇ ਵਿੱਚ? ਹੁੰਦੀ ਹੈ, ਹੁਣੇ ਸ਼ਾਮ ਬੈਨੇਗਲ ਦੀ ਇੱਕ ਫਿਲਮ ਕੀਤੀ ਅਸੀਂ, ਉਹਦੇ 'ਚ ਇੱਕ ਬੰਦਾ ਹੈ ਸੋਸ਼ਲ ਰਿਫੋਰਮਰ ਪਾਂਡੂਰੰਗ ਸ਼ਾਸਤਰੀ, ਉਹ ਚੁੱਪ ਚੁੱਪੀਤੇ ਪਿਛਲੇ ਮੈਨੂੰ ਲੱਗਦਾ 30-35 ਸਾਲ ਤੋਂ ਬੰਦਾ ਕੰਮ ਕਰਿਆ, ਹੁਣ ਉਹਦੀ ਉਮਰ ਹੋ ਗਈ ਕੁਛ 65-70 ਦੇ ਆਸ, ਅਤੇ ਉਹਦੀ ਫੋਲੋਇੰਗ ਹੈਗੀ ਕੁਛ 1 ਕਰੋੜ ਦੇ ਆਸ ਪਾਸ, ਗੁਜਰਾਤ ਦੇ ਪਿੰਡਾਂ 'ਚ, ਮਹਾਰਾਸ਼ਟਰ ਦੇ ਪਿੰਡਾਂ 'ਚ, ਇਹ 2 ਸਟੇਟ 'ਚ ਉਹਨੇ ਜ਼ਿਆਦਾ ਕੰਮ ਕੀਤਾ, ਮਰਾਠੀ ਹੈ ਉਹ, ਬਾਕੀ ਕੁਛ UP ਦੇ ਥਾਵਾਂ 'ਤੇ ਵੀ ਗਏ, ਇਲਾਹਾਬਾਦ ਵਗੈਰਾ ਅਜਿਹੀਆਂ ਥਾਵਾਂ 'ਤੇ ਵੀ। ਉਹਦੀ ਮੂਵਮੈਂਟ ਦਾ ਨਾਂ ਹੈ ਸਵਾਧਿਆਇ, ਕਹਿੰਦੇ ਆ ਕਿ ਸੈਲਫ ਸਟੱਡੀ, ਅਤੇ ਉਸ ਕੋਨਸੈਪਟ ਨੂੰ ਲੈ ਕੇ ਉਹ ਸੋਸ਼ਲ ਰਿਫੋਰਮ ਹੈ, ਉਹਦਾ ਕਹਿਣ ਦਾ ਇਹ ਹੈ ਮਤਲਬ ਕਿ ਉਹ ਯੂਜ਼ ਕਰਦਾ ਧਰਮ ਨੂੰ, ਉਹ ਕਹਿੰਦਾ ਧਰਮ ਨੂੰ ਮੈਂ ਇਸ ਕਰਕੇ ਯੂਜ਼ ਕਰਦਾ ਕਿ ਉਹ ਲੋਕ ਉਹਦੇ ਲਈ ਤਿਆਰ ਨੇ, ਜੇ ਮੈਂ ਕਿਸੇ ਹੋਰ ਭਾਸ਼ਾ 'ਚ ਬੋਲੂੰ ਫਿਰ ਲੋਕਾਂ ਨੂੰ ਉਹ ਭਾਸ਼ਾ ਸਿਖਾਓ। ਹੁਣ ਕਹਿੰਦਾ ਛੋਟੀ ਜਿਹੀ ਗੱਲ ਹੈ, ਜੇ ਮੈਂ ਬੰਦਿਆਂ ਨੂੰ ਕਹਿੰਦਾ ਕਿ ਤੁਸੀਂ ਪਿੰਡ 'ਚ ਸਫਾਈ ਰੱਖੋ, ਤੁਸੀਂ ਦੰਦ ਮਾਂਜੋ, ਕਿਉਂਕਿ ਇਹ ਸਿਹਤ ਲਈ ਖਰਾਬ ਹੈ, ਹਾਈਜੀਨਿਕ ਨਹੀਂ ਹੈ। ਉਹ ਕਹਿੰਦਾ ਉਹ ਹਾਈਜੀਨਿਕ ਪੁੱਛਣਾ, ਹਾਈਜੀਨਿਕ ਕਿਉਂ? ਉਹ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਕਿ ਦੇਖੋ ਤੁਹਾਡੇ ਅੰਦਰ ਰੱਬ ਹੈ, ਤੁਸੀਂ ਆਪਣੇ ਆਪ ਨੂੰ ਹੀਣ ਕਿਉਂ ਸਮਝਦੇ ਹੋ? ਤੁਸੀਂ ਆਪਣੇ ਆਪ ਨੂੰ ਹੀਣ ਸਮਝਣਾ ਬੰਦ ਕਰ ਦਿਓ, ਫਿਰ ਤੁਸੀਂ ਹੀਣ ਨਹੀਂ। ਜੇ ਦੂਜਾ ਤੁਹਾਨੂੰ ਕੋਈ ਕਹਿੰਦਾ ਤੂੰ ਚਮਾਰ ਹੈ, ਦੂਜੇ ਨੂੰ ਕਹਿਣ ਦਿਓ ਜੇ ਤੁਸੀਂ ਆਪਣੇ ਆਪ ਨੂੰ ਚਮਾਰ ਸਮਝਦੇ ਹੋ ਤਾਂ ਤੁਸੀਂ ਚਮਾਰ ਹੋਵੋਗੇ, ਜੇ ਤੁਸੀਂ ਆਪਣੇ ਆਪ ਨੂੰ ਚਮਾਰ ਨਹੀਂ ਸਮਝਦੇ ਫਿਰ ਤੁਸੀਂ ਕਿੱਥੋਂ ਚਮਾਰ? ਤੁਸੀਂ ਵੀ ਰੱਬ ਦੇ ਬੰਦੇ ਹੋ। ਸਫਾਈ ਲਈ ਉਹਨੇ ਕਿਹਾ ਕਿ ਰੱਬ ਤੁਹਾਡੇ ਅੰਦਰ ਰਹਿੰਦਾ, ਜੇ ਤੁਸੀਂ ਆਪਣੇ ਆਪ ਨੂੰ ਸਾਫ਼ ਨਹੀਂ ਰੱਖੋਗੇ ਰੱਬ ਨੂੰ ਚੰਗਾ ਨਹੀਂ ਲੱਗਦਾ। ਤੁਸੀਂ ਭਜਨ ਕਰਦੇ ਹੋ, ਤੁਸੀਂ ਕੀਰਤਨ ਕਰਦੇ ਹੋ, ਅਰਦਾਸ ਕਰਦੇ ਹੋ, ਅਤੇ ਰੱਬ ਜਿਹੜਾ ਤੁਹਾਡੇ ਅੰਦਰ ਵੱਸਦਾ ਹੈ ਉਹਨੂੰ ਦੁੱਖ ਹੋਊਗਾ ਕਿ ਜੇ ਤੁਸੀਂ ਆਪਣੇ ਦੰਦ ਨਹੀਂ ਮਾਂਜਦੇ। ਅਤੇ ਰੱਬ ਰਾਤ ਨੂੰ ਜਦੋਂ ਤੁਸੀਂ ਸੌਂ ਜਾਂਦੇ ਹੋ ਰੱਬ ਤਾਂ ਸਾਰੇ ਪਾਸੇ ਹੈ, ਉਹ ਗਲੀਆਂ 'ਚ ਫਿਰਦਾ ਤੁਹਾਡੇ, ਜੇ ਗਲੀਆਂ ਗੰਦੀਆਂ ਨੇ ਥੱਲੇ ਕੁਛ ਪਿਆ ਉਹ ਤੁਰਦਾ ਫਿਰਦਾ ਉਹ ਵਿਚਾਰਾ ਇੱਥੇ ਉਹਦੇ ਪੈਰ ਲਿਬਣਗੇ। ਯੂਨੋ ਇਹੋ ਜਿਹੀ ਲੈਂਗੁਏਜ 'ਚ ਗੱਲ ਕਰਦਾ ਉਹ, ਅਤੇ ਉਸ ਦੀ ਮੂਵਮੈਂਟ ਬਾਰੇ ਇਹ ਫਿਲਮ ਬਣੀ। ਅਤੇ ਉਹ ਸਾਰੇ ਬੰਦਿਆਂ ਨੇ ਜਿਹੜੇ ਸਵਾਧਿਆਈ ਨੇ ਜਿਹੜੇ ਕੁਛ 1 ਕਰੋੜ ਦੇ ਆਸ ਪਾਸ ਨੇ, ਉਹਨੇ ਸਾਰੇ ਬੰਦਿਆਂ ਨੇ ਪੈਸੇ ਪਾਏ ਤੇ ਉਹ ਫਿਲਮ ਬਣੀ। ਅੰਤਰਨਾਦ ਨਾਂ ਉਹਦਾ, ਤੁਹਾਨੂੰ ਮਿਲੂਗੀ ਛੇਤੀ। ਹਾਲਾਂਕਿ ਮੇਰੇ ਹਿਸਾਬ ਨਾਲ ਉਹ ਫਿਲਮ ਬਹੁਤ ਚੰਗੀ ਨਹੀਂ ਬਣੀ, ਜੇ ਉਹ ਜਿਹਾ ਕੰਮ ਕਰ ਰਿਹਾ ਉਹ ਬੰਦਾ ਇੰਨੀ ਵਧੀਆ ਨਹੀਂ ਬਣੀ। ਪਰ ਇੱਕ ਉਹਨਾਂ ਨੇ ਇਸ ਮੀਡੀਅਮ ਨੂੰ ਇਸਤੇਮਾਲ ਕੀਤਾ ਕਿ ਉਹਨੂੰ ਐਕਸਪੈਂਡ ਕਰਨ ਲਈ ਇਸ ਥੋਟਸ ਨੂੰ। ਬਾਕੀ ਤਾਂ ਉਹ ਹਰ ਪਿੰਡ ਜਾਂਦਾ, ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦਾ, ਅਤੇ ਇਹੋ ਜਿਹੇ ਬੰਦੇ ਕਰ ਰਹੇ ਨੇ, ਚੁੱਪ ਚੁੱਪੀਤੇ ਵੀ ਕਰ ਰਹੇ ਨੇ ਬਹੁਤ ਸਾਰੇ। ਉਹ ਸਾਰਾ ਹੁਣ ਆਪਣੇ ਪੰਜਾਬੀ ਵੀ